साहिब जीओ महाराज दिल हो मोहब्बत जिन सही सच्चिया जिन मन होर मुख होर से खड़े रत्ते इश्क खुदाए रंग दीदार के विसरिया जिन नाम से पोए पार दिल हो मोहब्बत जिन कहते जो करते हो दिलों करो साड़ी वड्डी प्रॉब्लम यह है करते कुछ होर दिसते कुछ होर जैसा कह लो भी करते कुछ होर दसते कुछ होर गुरु साहब कहते जो करो करो ना मनो करो ओदे नाल जिंदगी विच सुकून बनिया रहिंदा आओ सारे रल के गाइए प्यारे ठाकुर गाइए आत्म रंग जी ठाकुर गाइए आत्म रंग ठाकुर गाइए आत्म रंग ठाकुर गाइए आत्म रंग दिलों कहते जीव तो नहीं ਅੰਦਰੋਂ ਠਾਕੁਰ ਗਾਈਏ ਆਤਮ ਠਾਕੁਰ बोलो बोलो शरणी पा नाम तेरा ठाकुर गाए ਆਤਮ ਰੰਗ ਫੜੋ ਠਾਕੁਰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਜੀ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਜੀ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਜੀ ਫਿਰ ਫਤਿਹ ਬੁਲਾਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀ ਸੰਗਤ ਆਵੇ ਰਾਹ ਚ ਬਿਠਾ ਦੇ ਦੂਰੋਂ ਮੱਥਾ ਟਕਾਈ ਚੱਲੋ ਅੱਧ ਤੋਂ ਪਿੱਛੇ ਰਸਤਾ ਬੰਦ ਕਰਿਓ ਸਿੰਘੋ ਪਹਿਰੇਦਾਰ ਵੀਰ ਹੈ ਜਿਹੜੇ ਅੱਧ ਤੋਂ ਪਿੱਛੇ ਰਸਤਾ ਬੰਦ ਕਰਿਓ ਆ ਜਿਹੜੀਆਂ ਭੈਣਾਂ ਮੱਥਾ ਟੇਕਦੀਆਂ ਇੱਥੇ ਬਹਿ ਜਾਣ ਅੱਗੇ ਜਿੱਥੇ ਬੈਠੇ ਹੋ ਬਸ ਅੱਗੇ ਉੱਠ ਉੱਠ ਕੇ ਨਾ ਕੋਈ ਆਵੇ ਜਿੱਥੇ ਵੀ ਕਿਤੇ ਬਸ ਹੁਣ ਖੜੇ ਹੋ ਬਹਿ ਜਾਓ ਪਤਾ ਹੀ ਨਹੀਂ ਲੱਗਦਾ ਮਨ ਕਮਲੇ ਦਾ ਜੇ ਮਾੜੀ ਜਿਹੀ ਠੰਡ ਹੋ ਜੇ ਤਾਂ ਕਾਲੇ ਪੈ ਜਾਂਦੇ ਆ ਸੁੰਗੜੀ ਜੇ ਜਾਂਦੇ ਆ ਜੇ ਮਾੜਾ ਜਿਹਾ ਧੁੱਪ ਲੱਗ ਜੇ ਫਿਰ ਕਾਲਾ ਪੈਣ ਲੱਗ ਜਾਂਦਾ ਮਨ ਵੀ ਗਰਮੀ ਜਿਹੀ ਲੱਗਣ ਲੱਗ ਜਾਂਦੀ ਹੈ ਸਾਡੇ ਸੁਭਾਅ ਏਦਾਂ ਦਾ ਬਸ ਲੋੜ ਆਪਣੇ ਮਨ ਨੂੰ ਸਮਝਾਉਣ ਦੀ ਹੈ ਸਾਰੇ ਦਾ ਸਾਰਾ ਜਿਹੜਾ ਮਸਲਾ ਹੈ ਉਹ ਆਪਣੇ ਆਪ ਨਾਲ ਗੱਲ ਕਰਨ ਦੀ ਹੈ ਆਪਣੇ ਆਪ ਨਾਲ ਝਗੜਾ ਕਰਨਾ ਹੈ ਆਪਣੇ ਆਪ ਨੂੰ ਜਿੱਤਣਾ ਹੈ ਸਾਰੇ ਦਾ ਸਾਰਾ ਜਿਹੜਾ ਗਿਆਨ ਹੈ ਕਿਸੇ ਲਈ ਨਹੀਂ ਸਾਡੇ ਲਈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਨਫੋਰਮੇਸ਼ਨ ਜ਼ਰੂਰ ਦੇ ਰਿਹਾ ਪਰ ਸਮਝਾਉਣਾ ਤੁਹਾਨੂੰ ਆਪਣੇ ਆਪ ਨੂੰ ਪੈਣਾ ਮੈਂ ਸਮਝਾ ਨਹੀਂ ਰਿਹਾ ਮੈਂ ਜਾਣਕਾਰੀ ਦੇ ਰਿਹਾ ਜੋ ਕੁਝ ਵੀ ਸਟੇਜ ਤੋਂ ਸੁਣਾਇਆ ਜਾਂਦਾ ਸਿਰਫ ਇੱਕ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਾਣਕਾਰੀ ਉਸ ਜਾਣਕਾਰੀ ਲੈ ਕੇ ਆਪਣੇ ਮਨ ਨੂੰ ਜੇ ਸਮਝਾਉਣਾ ਹੈ ਜਾਂ ਨਹੀਂ ਸਮਝਾਉਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਾਣਕਾਰੀ ਜ਼ਰੂਰ ਦੇ ਦਿੱਤੀ ਜਾਂਦੀ ਹੈ ਇਦਾਂ ਕਹਿ ਲਓ ਵੀ ਰਾਸ਼ਨ ਦੇ ਦਿੱਤਾ ਜਾਂਦਾ ਮਰਜ਼ੀ ਤੇਰੀ ਹੈ ਵੀ ਸਬਜ਼ੀ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਤੇਰੇ ਹੱਥ ਹੈ ਸਿਰਫ ਰਾਸ਼ਨ ਦਿੱਤਾ ਜਾਂਦਾ ਸਟੇਜ ਤੋਂ ਇਨਫੋਰਮੇਸ਼ਨ ਮਿਲਦੀ ਹੈ ਜਾਣਕਾਰੀ ਕਿਤਾਬਾਂ ਚੋਂ ਜਾਣਕਾਰੀ ਮਿਲਦੀ ਹੈ ਅਖਬਾਰਾਂ ਚੋਂ ਜਾਣਕਾਰੀ ਮਿਲੇਗੀ ਤੁਹਾਨੂੰ ਪਰ ਉਸ ਚੀਜ਼ ਨੂੰ ਜ਼ਿੰਦਗੀ 'ਚ ਲਾਗੂ ਕਰਨਾ ਹੈ ਜਾਂ ਨਹੀਂ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਫਿਰ ਬੇਨਤੀ ਕਰਦਾ ਜਰਾ ਇਸ ਨੁਕਤੇ ਨੂੰ ਸਮਝੋ ਹੁਣ ਆਪਾਂ ਸਾਰੇ ਪੂਰੀ ਤਰ੍ਹਾਂ ਟਿਕਾ ਬਣਾ ਲਈਏ ਪਹਿਰੇਦਾਰ ਤਕੜੇ ਹੋ ਕੇ ਨਿਗਾਹ ਪਿੱਛੇ ਵੀ ਰੱਖਿਓ ਜਿਹੜਾ ਵੀ ਕੋਈ ਆਵੇ ਉੱਥੇ ਹੀ ਬਿਠਾਇਓ ਪਹਿਲਾਂ ਦੀਵਾਨ ਹੋਣ ਕਰਕੇ ਸੰਗਤ 'ਤੇ ਚਲੋ ਅੱਜ ਵੀ ਪੂਰਾ ਪੰਡਾਲ ਭਰਿਆ ਹੋਇਆ ਕਾਫੀ ਹੈ ਪਰ ਫਿਰ ਵੀ ਜੇ ਗੁਰਬਾਣੀ ਨੂੰ ਕਈ ਨੁਕਤੇ ਸਮਝਣੇ ਹੋਣ ਫਿਰ ਪਹਿਲਾ ਦੀਵਾਨ ਜ਼ਿਆਦਾ ਵਧੀਆ ਰਹਿੰਦਾ ਜਦੋਂ ਇਕੱਠ ਜ਼ਿਆਦਾ ਹੋ ਜਾਂਦਾ ਫਿਰ ਜਿਹੜੀ ਕੋਈ ਗੱਲ ਥੋੜ੍ਹੀ ਜਿਹੀ ਗਹਿਰੀ ਵੀ ਹੋਵੇ ਉਹ ਕੀਤੀ ਨਹੀਂ ਜਾਂਦੀ ਵੱਡੇ ਇਕੱਠ ਵਿੱਚ ਇਕਾਗਰਤਾ ਬਣਾਉਣੀ ਔਖੀ ਹੋ ਜਾਂਦੀ ਗੁਰਬਾਣੀ ਦੀ ਗੱਲ ਕਰਨ ਲਈ ਜਿੰਨੇ ਥੋੜੇ ਬੰਦੇ ਹੋਣ ਉਹਨਾਂ ਚੰਗਾ ਸਮਝ ਥੋੜੇ ਬੰਦਿਆਂ 'ਚ ਗੱਲ ਕਰਨੀ ਸੌਖੀ ਹੁੰਦੀ ਹੈ ਔਰ ਆਪਣੇ ਆਪ ਨੂੰ ਵੀ ਇਦਾਂ ਲੱਗਦਾ ਵੀ ਗੱਲ ਸਮਝ ਆ ਰਹੀ ਜ਼ਿਆਦਾ ਇਕੱਠ ਵਿੱਚ ਮੁਸ਼ਕਲ ਹੁੰਦਾ ਪਰ ਆਓ ਆਪਾਂ ਦੋਵੇਂ ਗੱਲਾਂ ਕਰਾਂਗੇ ਥੋੜੀਆਂ ਥੋੜੀਆਂ ਕਿਉਂਕਿ ਅੱਜ 21 ਦਸੰਬਰ ਸਤਪੋਹ ਹੈ ਅੱਜ ਦਾ ਇਤਿਹਾਸ ਵੀ ਆਪਾਂ ਨਾਲ ਵਿਚਾਰਾਂਗੇ ਥੋੜਾ ਜਿਹਾ ਕੱਲ ਨੂੰ 22 ਦਸੰਬਰ ਅੱਠਪੋਹ ਹੈ ਚਮਕੌਰ ਸਾਹਿਬ ਦਾ ਸਾਕਾ ਵਾਪਰਦਾ ਪਰਸੋਂ 23 ਦਸੰਬਰ ਤੇ 9 ਪੋਹ ਹੈ ਵੱਡਿਆਂ ਦੇ ਤੇ ਛੋਟਿਆਂ ਦੀਆਂ ਇਹ ਰਾਤ ਅੱਜ ਵਾਲੀ ਰਾਤ ਕਿੱਥੇ ਲੰਘੀ ਇਹ ਆਪਾਂ ਅੱਜ ਦੀ ਗੱਲ ਕਰਾਂਗੇ ਕੱਲ ਵਾਲੀਆਂ ਕਿੱਥੇ ਲੰਘੀਆਂ ਕੱਲ ਦੀ ਗੱਲ ਕਰਾਂਗੇ ਪਰਸੋਂ ਵੱਡਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਇਹ ਆਪਾਂ ਨਾਲ ਨਾਲ ਇਤਿਹਾਸ ਦੀ ਵਿਚਾਰ ਕਰਾਂਗੇ ਜ਼ਰੂਰ ਇੱਕ ਗੱਲ ਸ਼ੁਰੂ ਵਿੱਚ ਕਹਿ ਦਿਆਂ ਇਤਿਹਾਸ ਬੰਦਿਆਂ ਦਾ ਲਿਖਿਆ ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕਿਤੋਂ ਪੜ੍ਹਿਆ ਹੁੰਦਾ ਕਿਸੇ ਨੇ ਕਿਤੋਂ ਪੜ੍ਹਿਆ ਹੁੰਦਾ ਇਹਦੇ ਵਿੱਚ ਕੁਛ ਨਾ ਕੁਛ ਫਰਕ ਹੋ ਸਕਦਾ ਕਿਉਂਕਿ ਪ੍ਰਚਾਰਕ ਵੱਖਰੇ ਵੱਖਰੇ ਢੰਗ ਨਾਲ ਸਾਡੇ ਕੋਈ ਇੱਕ ਸਰੋਤ ਤੇ ਹੈ ਨਹੀਂ ਵੀ ਇਤਿਹਾਸ ਹੈ ਜਿਹੜਾ ਇੱਕ ਜਗ੍ਹਾ ਹੀ ਛਪਦਾ ਹੋਵੇ ਇੱਕੋ ਜਿਹਾ ਹੀ ਸਾਰੇ ਪੜ੍ਹਦੇ ਹੋਣ ਇੱਕੋ ਜਿਹਾ ਹੀ ਸੁਣਾ ਸਕਦੇ ਹੋਣ ਇੱਕੋ ਜਿਹਾ ਹੀ ਸਾਰੇ ਸੁਣਨ ਬੜੇ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਬਾਕੀ ਇਹ ਆਪੋ ਆਪਣੇ ਕਾਮਨ ਸੈਂਸ ਦੀ ਗੱਲ ਹੁੰਦੀ ਹੈ ਆਪੋ ਆਪਣੇ ਹਿਸਾਬ ਨਾਲ ਹਰ ਕੋਈ ਪੜ੍ਹਦਾ ਸਮਝਦਾ ਹੈ ਇਹਦੇ ਵਿੱਚ ਫਰਕ ਰਹਿ ਸਕਦਾ ਹੈ ਕਿਉਂਕਿ ਕਿਤੋਂ ਕਿਸੇ ਹੋਰ ਨੇ ਹੋਰ ਤਰ੍ਹਾਂ ਪੜ੍ਹ ਲਿਆ ਸੁਣ ਲਿਆ ਹੁੰਦਾ ਇਹਦੇ ਵਿੱਚ ਫਰਕ ਰਹਿ ਸਕਦਾ ਹੁੰਦਾ ਹੈ ਪਰ ਸ਼ਹੀਦੀ ਹੋਈ ਹੈ ਸਾਹਿਬਜ਼ਾਦੇ ਡੋਲੇ ਨਹੀਂ ਇਹ ਗੱਲ ਤੇ ਇਹ ਗੱਲ ਪੱਕੀ ਉਹਨੂੰ ਬਿਆਨ ਵੱਖਰੇ ਵੱਖਰੇ ਤਰੀਕਿਆਂ ਨਾਲ ਸਭ ਨੇ ਕੀਤਾ ਭਾਵੇਂ ਕਿ ਇਹਨਾਂ ਡੇਟਾਂ ਦੇ ਦੀਵਾਨ ਪਿਛਲੇ ਸਾਲ ਵੀ ਆਏ ਸੀ ਤੇ ਆਪਾਂ ਜ਼ਿਕਰ ਸਾਹਿਬਜ਼ਾਦਿਆਂ ਦਾ ਪਿਛਲੇ ਸਾਲ ਵੀ ਕੀਤਾ ਸੀ ਪਰ ਅੱਜ ਦਿਨ ਉਹ ਹੈ ਤਾਂ ਕਰਕੇ ਆਪਾਂ ਉਦੋਂ ਅੱਗੇ ਪਿੱਛੇ ਨਾ ਜਾਈਏ ਹੋਰ ਪਾਸੇ ਨਾ ਫਿਰੀਏ ਇਸ ਗੱਲ ਦਾ ਜ਼ਿਕਰ ਆਪਾਂ ਬਾਅਦ 'ਚ ਸ਼ੁਰੂ ਕਰਾਂਗੇ ਪਹਿਲਾਂ ਆਹ ਨੁਕਤੇ ਜ਼ਰੂਰ ਸਮਝੋ ਜਿੰਨੇ ਵੀ ਮੇਰੇ ਵੀਰ ਭਰਾ ਭੈਣਾਂ ਬੈਠੇ ਹੋ ਜਰਾ ਸੁਚੇਤ ਹੋ ਕੇ ਮੈਨੂੰ ਇਹ ਦੱਸੋ ਵੀ ਸਿੱਖਾਂ ਦਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਜੀ ਗਿਆਨ ਸ਼ਬਦ ਦੇ ਜ਼ਰੀਏ ਮਿਲਦਾ ਸ਼ਬਦ ਦੇ ਜ਼ਰੀਏ ਮਿਲਦਾ ਸਾਨੂੰ ਸ਼ਬਦ ਦੇ ਜ਼ਰੀਏ ਮਿਲ ਰਿਹਾ ਹੋਰ ਤਰੀਕਿਆਂ ਨਾਲ ਵੀ ਦਿੱਤਾ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਹੈ ਪਰ ਹੁਣ ਮੈਂ ਫਿਰ ਦੁਬਾਰਾ ਪੁੱਛਦਾ ਵੀ ਸਿੱਖਾਂ ਦਾ ਸਿੱਖ ਦੇਹ ਦਾ ਪੁਜਾਰੀ ਤੇ ਨਹੀਂ ਨਾ ਗਿਆਨ ਦਾ ਪੁਜਾਰੀ ਹੈ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੱਖ ਫਿਰ ਪੁੱਛ ਲਾਂ ਦੁਬਾਰਾ ਇੱਕ ਵਾਰ ਵੀ ਸਿੱਖ ਦੇਹ ਦਾ ਪੁਜਾਰੀ ਹੈ ਕਿ ਗਿਆਨ ਬੋਲੋ ਇੱਕ ਵਾਰ ਅੱਛਾ ਹੁਣ ਮੈਨੂੰ ਇਹ ਜਵਾਬ ਦਿਓ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਲੈਣ ਦਾ ਵਿਸ਼ਾ ਗਿਆਨ ਵੇਖਣ ਦਾ ਵਿਸ਼ਾ ਤਾਂ ਨਹੀਂ ਹੁੰਦਾ ਪਰ ਸਾਡੇ ਸਿੱਖਾਂ ਦੇ ਵਿੱਚ ਵੇਖਣ ਦਾ ਵਿਸ਼ਾ ਨਹੀਂ ਗੁਰੂ ਆਪਣੇ ਸਾਰਿਆਂ ਦੇ ਸਿੱਖਾਂ ਦੇ ਵਿੱਚ ਵੇਖਣ ਦਾ ਵਿਸ਼ਾ ਹੈ ਗੁਰੂ ਲੈਣ ਦਾ ਵਿਸ਼ਾ ਕਿੱਥੇ ਬਸ ਐ ਤੁਸੀਂ ਆਉਂਦੇ ਹੋ ਮੱਥਾ ਟੇਕਿਆ ਫਟਾਫਟ ਸੇਵਾਦਾਰ ਬਾਹ ਤੋਂ ਫੜ ਕੇ ਚੱਲ ਵੀ ਚੱਲ ਵੇਖ ਲਿਆ ਤੂੰ ਬਸ ਚੱਲ ਕਰ ਲੈ ਦਰਸ਼ਨ ਚੱਲ ਚੱਲ ਐ ਨਹੀਂ ਹੁੰਦਾ ਸਾਡੀ ਸਾਰੀ ਕੌਮ ਸਵੇਰੇ ਕੋਈ 98-50 ਪੈਸੇ ਚੱਕੀ ਫਿਰਦਾ ਕੋਈ ਰੁਪਈਆ ਚੱਕੀ ਫਿਰਦਾ ਕੋਈ 5 ਰੁਪਈਏ ਜੇਬ 'ਚ ਪਾ ਕੇ ਕੋਈ ਆਟਾ ਲਈ ਜਾਂਦਾ ਗੁਰਦੁਆਰੇ ਪੀਪੇ 'ਚ ਪਾ ਕੇ ਐ ਐ ਐ ਐ ਵੇਖ ਕੇ ਤੇ ਕੀ ਕਹਿੰਦੇ ਆ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਤੇ 50 ਸਾਲ ਤੋਂ ਦਰਸ਼ਨ ਕਰੀ ਜਾਂਦਾ ਆਖੋ ਸਤਨਾਮ ਸ੍ਰੀ ਵਾਹ ਹੁਣ ਸੋਚੋ ਨਾ ਪਿਆਰਿਓ ਜੇ ਤੁਸੀਂ ਇਹ ਮੰਨਦੇ ਹੋ ਵੀ ਗਿਆਨ ਲੈਣ ਦਾ ਵਿਸ਼ਾ ਹੈ ਫਿਰ ਵੇਖਣ ਦਾ ਵਿਸ਼ਾ ਕਿਵੇਂ ਬਣਿਆ ਵੇਖ ਕੇ ਤੂੰ ਖੁਸ਼ ਆਪਣੇ ਆਪ ਨੂੰ ਇਹ ਕਿਵੇਂ ਸਮਝ ਗਿਆ ਵੀ ਮੈਂ ਪ੍ਰਾਪਤੀ ਹੋ ਗਈ ਬਸ ਮੈਨੂੰ ਮੈਂ ਵੇਖ ਲਿਆ ਤੇ ਇਹਦਾ ਮਤਲਬ ਮੈਂ ਗੱਲ ਬਣ ਗਈ ਐਂ ਕਿਵੇਂ ਬਣ ਗਈ ਤੂੰ ਤੇ ਪਹਾੜਾਂ ਚੜਿਆ ਜਾਂਦਾ ਲੱਤਾਂ ਤੇਰੀਆਂ ਸੁੱਜੀਆਂ ਪਈਆਂ ਪੈਰ ਤੇਰੇ ਸੁੱਜੇ ਪਏ ਐ ਰੋੜ ਤੇਰੇ ਪੈਰਾਂ 'ਚ ਚੁੱਭਦੇ ਐ ਤੇ ਮਾੜਾ ਜਿਹਾ ਬਸ ਐਂ ਵੇਖਿਆ 5 ਮਿੰਟ ਤੇ ਤੂੰ ਕਹਿੰਦਾ ਹੋ ਗਏ ਦਰਸ਼ਨ ਜੇ ਮੰਨਦੇ ਹੋ ਗਿਆਨ ਗੁਰੂ ਹੈ ਫਿਰ ਗਿਆਨ ਤੇ ਲੈਣ ਦਾ ਵਿਸ਼ਾ ਜੇ ਮੰਨਦੇ ਹੋ ਵੀ ਗੁਰੂ ਸਿਰਫ ਦੇਹ ਹੈ ਪਹਿਲਾਂ ਪਹਿਲਾਂ ਤੇ ਦੇਹ ਇਦਾਂ ਦੀ ਸੀ ਜਿੱਦਾਂ ਦੀ ਸਰੀਰ ਆਪਣੇ ਨੇ ਹੱਡ ਚੰਮ ਵਾਲੀ ਦੇਹ ਹੁੰਦੀ ਹੈ ਨਾ ਪਹਿਲਾਂ ਤੇ ਦੇਹ ਇਦਾਂ ਦੀ ਸੀ ਪਰ ਅੱਜ ਦੇਹ ਹੈ ਜਿਹੜੀ ਉਹ ਜਿਲਦ ਕਾਗਜ਼ ਇਹ ਦੇਹ ਹੈ ਗਿਆਨ ਗੁਰੂ ਦੀ ਦੇਹ ਕਾਦੀ ਹੈ ਦੇਹ ਹੈ ਜਿਹੜੀ ਉਹ ਹੋਰ ਰੂਪ ਚ ਹੈ ਜੇ ਦੇਹ ਨੂੰ ਮੰਨਦੇ ਹੋ ਫਿਰ ਤੇ ਐ ਵੇਖ ਲਿਆ ਕਰੋ ਫਿਰ ਤੁਹਾਡੇ ਨਾਲੋਂ ਤੇ ਅਸੀਂ ਬਹੁਤ ਅੱਗੇ ਲੰਘ ਜਾਾਂਗੇ ਪਿਆਰਿਓ ਤੁਸੀਂ ਤੇ ਗੁਰਦੁਆਰੇ ਆਉਂਦੇ ਹੀ ਕਦੇ ਕਦੇ ਉਹ ਸਾਡੇ ਵਰਗੇ ਤੇ ਰਹਿੰਦੇ ਹੀ ਗੁਰੂ ਦੇ ਘਰ ਚ ਨੇ ਇਸ ਤੇ ਰਹਿੰਦੇ ਗੁਰਦੁਆਰਿਆਂ ਚ ਸਾਰੇ ਗ੍ਰੰਥੀ ਕਿੱਥੇ ਰਹਿੰਦੇ ਆ ਭਲਾ ਗੁਰਦੁਆਰਿਆਂ ਚ ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕਦੇ ਕਿ ਨਹੀਂ ਚੱਕਦੇ ਬੋਲੋ ਫਿਰ ਉਹ ਤੇ ਅੱਜ ਨੂੰ ਬ੍ਰਹਮ ਗਿਆਨੀ ਬਣੇ ਹੁੰਦੇ ਆ ਕੋ ਸਤਨਾਮ ਮੇਰੀ ਬਾਸ ਉਹ 5 ਮਿੰਟ ਆ ਕੇ ਕਹੀ ਜਾਂਦਾ ਵੀ ਮੈਂ ਬੜੇ ਦਰਸ਼ਨ ਕਰਦਾ 50 ਸਾਲ ਹੋ ਗਏ ਮੈਨੂੰ ਤੂੰ ਕਹਿੰਦਾ ਮੈਂ 50 ਸਾਲ ਤੋਂ ਗੁਰਦੁਆਰੇ ਜਾਣਾ ਮੈਂ ਤੈਨੂੰ ਇਦਾਂ ਦੇ ਬੰਦੇ ਵਿਖਾ ਸਕਦਾ ਜਿਹੜੇ ਜੰਮੇ ਵੀ ਗੁਰਦੁਆਰੇ ਰਹੇ ਵੀ ਗੁਰਦੁਆਰੇ ਮਰੇ ਵੀ ਗੁਰਦੁਆਰੇ 'ਚ ਪਰ ਸਿਰੇ ਦੇ ਨਿਕੰਮੇ ਵੀ ਸੀ ਕੱਖ ਨਹੀਂ ਸੀ ਕੱਲ੍ਹ ਸਾਡੇ ਤੇ ਸਾਰਿਆਂ ਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ ਤੁਹਾਡੇ ਤੇ ਧਨ ਭਾਗ ਨੇ ਤੁਸੀਂ ਤੇ ਬਸ ਸਫਲ ਕਰ ਲਿਆ ਜੀਵਨ ਆਪਣਾ ਬਸ ਆ ਗਏ ਤੇ ਜੀਵਨ ਸਫਲ ਕਰ ਲਿਆ ਇਦਾਂ ਕਿਵੇਂ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਜਦੋਂ ਅਸੀਂ ਦੇਹ ਦੇ ਦਰਸ਼ਨ ਕਰ ਲੈਂਦੇ ਹਾਂ ਦੇਹ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਰਮਾਲਿਆਂ ਨੂੰ ਵੇਖ ਲਿਆ ਇਦਾਂ ਜਦੋਂ ਪਾਠੀ ਸਿੰਘ ਗੁਰੂ ਸਾਹਿਬ ਦਾ ਅੰਗ ਬਦਲਦਾ ਹੈ ਇਦਾਂ ਹੁਕਮਨਾਮਾ ਲੈਂਦਾ ਸੀ ਐ ਵੇਖ ਲੈਂਦੇ ਆ ਤੇ ਸਾਡਾ ਇਹਦੇ ਨਾਲ ਭਲਾ ਹੋ ਜਾਂਦਾ ਜਾਂ ਫਿਰ ਤੁਹਾਨੂੰ ਦੇਹ ਗੁਰੂ ਕਹਿਣਾ ਪੈਣਾ ਜਾਂ ਫਿਰ ਗਿਆਨ ਇੱਕ ਰੱਖੋ ਪੂਰੇ ਦਾ ਪੂਰਾ ਪੈਕੇਜ ਹੀ ਲੈਣਾ ਪੈਣਾ ਪੈਕੇਜ ਹੀ ਛੱਡਣਾ ਪੈਣਾ ਆਖੋ ਸਤਨਾਮ ਸ੍ਰੀ ਵਾਹ ਇੱਕ ਪਾਸੇ ਰਹਿਣਾ ਪੈਣਾ ਜਾਂ ਉਧਰ ਹੋਵੋ ਜਾਂ ਉਧਰ ਹੋਵੋ ਦੋਵੇਂ ਪਾਸੇ ਨਹੀਂ ਜਦੋਂ ਇੱਕ ਗੱਲ ਸਮਝ ਆਏਗੀ ਫਿਰ ਅੱਗੇ ਅੱਗੇ ਗੱਲਾਂ ਸਮਝ ਆਉਣਗੀਆਂ ਜਦੋਂ ਅਸੀਂ ਇੱਕ ਵਾਰੀ ਰਾਹ ਭਟਕ ਜਾਂਦੇ ਹਾਂ ਮੁੜ ਕੇ ਤੇ ਫਿਰ ਭਾਈ ਸਾਨੂੰ ਸਿੱਧਾ ਰਾਹ ਪੈਣਾ ਹੀ ਨਹੀਂ ਨਾ ਇੱਕ ਵਾਰੀ ਫਾਰਮੂਲਾ ਗਲਤ ਲਾ ਲਿਆ ਮੁੜ ਕੇ ਤੇ ਗਲਤ ਹੀ ਜਾਵਾਂਗੇ ਫਿਰ ਜਦੋਂ ਇੱਕ ਵਾਰੀ ਰਾਹ ਬੰਦਾ ਪਹਿਲਾਂ ਹੀ ਸਟੈਪ ਗਲਤ ਹੋਵੇ ਮੁੜ ਕੇ ਤੇ ਗਲਤ ਹੀ ਜਾਊ ਫਿਰ ਜੇ ਉਹਨੂੰ ਪਹਿਲੇ ਦਿਨ ਹੀ ਸਹੀ ਕਰ ਦਈਏ ਵੀ ਇੱਥੋਂ ਸ਼ੁਰੂ ਕਰ ਅਸਲ 'ਚ ਸਾਡਾ ਬੇੜਾ ਬਹਿ ਗਿਆ ਸਾਡਾ ਸਾਰਿਆਂ ਦਾ ਬੇੜਾ ਉਦੋਂ ਬਹਿ ਗਿਆ ਸਾਨੂੰ ਨਾ ਤੋਰਿਆ ਹੀ ਗਲਤ ਹੈ ਸਾਨੂੰ ਪਹਿਲੇ ਦਿਨ ਹੀ ਗੱਲ ਗਲਤ ਸਮਝਾਈ ਜਦੋਂ ਤੁਸੀਂ ਪਹਿਲਾ ਕਦਮ ਸਹੀ ਵਟੋਂਗੇ ਫਿਰ ਅੱਗੇ ਅੱਗੇ ਅੱਗੇ ਅੱਗੇ ਗੱਲ ਤੁਰੇ ਲਓ ਹੁਣ ਇਹ ਗੱਲ ਤੇ ਸਮਝ ਆ ਗਈ ਇਹਨੂੰ ਆਪਾਂ ਗੁਰਬਾਣੀ ਤੋਂ ਵੀ ਸਮਝ ਲਓ ਹਰ ਸਟੇਜ ਤੇ ਕਰਦਾ ਹੀ ਹੁੰਨੇ ਆ ਪਹਿਲੇ 10-15 ਮਿੰਟ ਮੈਂ ਜ਼ਰੂਰ ਲਾਉਣਾ ਇਹ ਗੱਲ ਪੱਲੇ ਪੱਕੀ ਪਕੜ 'ਚ ਪਵੇ ਸਤਿਗੁਰ ਨੂੰ ਸਭ ਸਤਿਗੁਰ ਨੂੰ ਸਭ ਕੋ ਵੇਖਦਾ ਚੇਤਾ ਜਗਤ ਸੰਸਾਰ ਕਹਿੰਦੇ ਸਾਰਾ ਹੀ ਦੁਨੀਆ ਨਾ ਐ ਵੇਖਦੀ ਅੱਖਾਂ ਨਾਲ ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ ਗੁਰੂ ਤੇ ਸਮਝਣ ਦਾ ਵਿਚਾਰ ਕਰਨ ਦਾ ਵਿਸ਼ਾ ਹੈ ਗਿਆਨ ਵੇਖਣ ਦਾ ਵਿਸ਼ਾ ਹੀ ਨਹੀਂ ਹੁੰਦਾ ਤੇ ਲੋਕੀ ਵੇਖਣ ਦਾ ਵਿਸ਼ਾ ਬਣਾਈ ਫਿਰਦੇ ਆ ਲਓ ਹੁਣ ਆਹ ਸ਼ਬਦ ਸੁਣਿਓ ਹਰ ਕੋਈ ਇਸ ਗੱਲ ਨੂੰ ਸਮਝਿਓ ਵੀ ਵੇਖਣਾ ਨਹੀਂ ਵਿਚਾਰ ਕਰਨੀ ਹੈ ਗਿਆਨ ਲੈਣ ਦਾ ਵਿਸ਼ਾ ਹੁੰਦਾ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਇਹ ਪੱਲੇ ਪੱਕੀ ਵੱਲੋਂ ਗੱਲ ਗਿਆਨ ਲੈਣ ਦਾ ਵਿਸ਼ਾ ਹੈ ਜੇ ਗੁਰੂ ਸਾਡਾ ਗਿਆਨ ਹੈ ਤੇ ਇਦਾਂ ਜਦੋਂ ਸੁਣ ਰਹੇ ਆ ਉਦੋਂ ਗੁਰੂ ਆ ਰਿਹਾ ਕਾਹਦੇ ਤੱਕ ਅੱਖਾਂ ਤੱਕ ਨਹੀਂ ਸੁਰਤ ਤੱਕ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਿਮਾਗ ਵੱਲ ਆਉਂਦਾ ਜੀ ਮਨ ਵੱਲ ਬ੍ਰੇਨ ਕੀ ਹੈ ਦਿਮਾਗ ਤੇ ਮਨ ਕੀ ਹੈ ਮਾਈਂਡ ਸਾਡੇ ਮਨ ਤੱਕ ਆ ਰਿਹਾ ਹੈ ਤੇ ਫਿਰ ਜਦੋਂ ਗੁਰੂ ਮਨ ਤੱਕ ਪਹੁੰਚੂ ਫਿਰ ਮਜ਼ਬੂਤ ਕੌਣ ਹੋਊ ਬੋਲੋ ਬੋਲੋ ਪਿਆਰਿਓ ਮਜ਼ਬੂਤ ਕੌਣ ਹੋਊ ਮਨ ਤੇ ਡੋਲਦਾ ਕੌਣ ਹੈ ਮਨ ਬੰਦਾ ਕਿਸੇ ਦੀ ਧੀ ਭੈਣ ਨੂੰ ਫੜਦਾ ਹੱਥ ਆਪੇ ਹੀ ਫੜ ਲੈਂਦਾ ਹੈ ਕੌਣ ਕੌਣ ਅੰਦਰੋਂ ਪ੍ਰੇਰਣਾ ਦਿੰਦਾ ਭਲਾ ਮਨ ਸੁਧਰਨਾ ਕਿੰਨੇ ਆ ਭਲਾ ਜਤ ਸਤ ਕਸ਼ਹਿਰੇ ਕਰਕੇ ਰਹਿੰਦਾ ਹੈ ਕਿ ਮਨ ਕਰਕੇ ਕਸ਼ਹਿਰੇ ਵਾਲੇ ਵੀ ਬਥੇਰੇ ਗਲਤੀਆਂ ਕਰ ਜਾਂਦੇ ਨੇ ਆਖੋ ਸਤਨਾਮ ਝੂਠ ਹੈ ਕਿ ਸੱਚ ਹੈ ਦੱਸੋ ਪਿਆਰਿਓ ਕਸ਼ਹਿਰਾ ਜਤ ਸਤ ਰੱਖ ਲੂ ਕੱਪੜਾ ਕੱਪੜਾ ਹੀ ਹੈ ਕਸ਼ਹਿਰੇ ਕਸ਼ਹਿਰਾ ਤੇ ਪ੍ਰਤੀਕ ਹੈ ਇਸ ਗੱਲ ਦਾ ਕਸ਼ਹਿਰੇ ਕਰਕੇ ਜਤ ਸਤ ਨਹੀਂ ਰਹਿ ਜਾਣਾ ਪਿਆ ਉਹਦੇ ਪ੍ਰਤੀਕ ਹੈ ਕਿਰਪਾਨ ਸ੍ਰੀ ਸਾਹਿਬ ਫੜ ਲੈ ਹੱਥ ਚ ਫੜ ਲੈ ਆਪੇ ਨਹੀਂ ਚੱਲਣੀ ਮਨ ਮਜ਼ਬੂਤ ਚਾਹੀਦਾ ਤਾਂ ਚੱਲੋ ਕਿੱਥੇ ਵਰਤਣੀ ਹੈ ਕਿੱਥੇ ਨਹੀਂ ਵਰਤਣੀ ਸਾਰੀ ਮਨ ਦੀ ਖੇਡ ਹੈ ਸਾਰਾ ਕੁਝ ਮਨ ਤੇ ਖੜਾ ਭਾਈ ਦਸਤਾਰ ਬੰਨਣ ਤੇ ਕੀ ਹੈ ਤੁਹਾਡੇ ਚ ਇੱਥੇ ਰਮਾਲ ਵਾਲਾ ਵੀਰ ਮੈਨੂੰ ਹੁਣ ਕਹਿ ਦੇ ਵੀ ਲਓ ਜੀ ਮੈਂ ਛੱਡਿਆ ਜਕਾਰਾ ਮੈਂ ਦਸਤਾਰ ਬੰਨਣ ਨੂੰ ਤਿਆਰ ਆ ਮੈਂ ਗਾਲਾ ਵਾਲਾ ਉਹਨੂੰ ਦੇ ਦਿਆਂ ਵੀ ਆ ਚੱਕ ਉਹਨੇ ਬੰਨਣ ਤੇ ਕਿੰਨਾ ਕੁ ਟਾਈਮ ਲਾਊ ਭਲਾ 2 ਮਿੰਟ 2 ਮਿੰਟ ਲੱਗਣੇ ਨਹੀਂ ਵੈਸੇ 2 ਮਿੰਟ ਤੇ ਬਹੁਤ ਨੇ 1 ਮਿੰਟ ਚ ਕਹਿ ਦੂ ਚੱਕ ਬਾਬਾ ਬਦਲ ਗਿਆ ਮੈਂ ਅੱਜ ਤੋਂ ਪਰ ਵਿਚਾਰ ਬਦਲਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਪੱਗ ਨੂੰ ਤੇ ਮਿੰਟ ਲੱਗਦਾ ਦਸਤਾਰ ਤੇ ਬਸ 5 ਮਿੰਟ ਲੱਗਣੇ ਨੇ ਵਿਚਾਰਾਂ ਤੇ ਕਿੰਨਾ ਟਾਈਮ ਲੱਗੂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਵਿਚਾਰ ਨਹੀਂ ਬਦਲਦੇ ਵਿਚਾਰਾਂ ਨੂੰ ਵਿਚਾਰਾਂ ਦੇ ਸੰਗ੍ਰਹਿ ਨੂੰ ਵਿਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਐ ਮਨ ਕੀ ਹੈ ਵਿਚਾਰਾਂ ਦਾ ਜੋੜ ਸੰਗ੍ਰਹਿ ਵਿਚਾਰਾਂ ਦਾ ਇਕੱਠ ਕੱਲਾ ਕੱਲਾ ਹੈ ਬੰਦਾ ਹੈ ਇਕੱਠ ਜਦੋਂ ਸਾਰੇ ਬੰਦੇ ਇਕੱਠੇ ਹੋ ਗਏ ਇਕੱਠ ਬਣ ਗਿਆ ਕੱਲਾ ਕੱਲਾ ਵਿਚਾਰ ਹੈ ਜਦੋਂ ਵਿਚਾਰਾਂ ਨੂੰ ਜੋੜ ਦੋਗੇ ਉਦੋਂ ਕੀ ਬਣ ਗਿਆ ਮਨ ਹੁਣ ਗਿਆਨ ਗੁਰੂ ਹੈ ਜਿਹੜਾ ਗਿਆਨ ਇਹ ਕਾਹਦੇ ਤੱਕ ਪਹੁੰਚਦਾ ਹੈ ਮਨ ਤੱਕ ਤੇ ਮਜ਼ਬੂਤ ਕੀ ਹੋਊ ਮਨ ਡੋਲਦਾ ਕੌਣ ਹੈ ਮਨ ਗਲਤੀਆਂ ਕੌਣ ਕਰਦਾ ਹੈ ਮਨ ਵਿਗੜਿਆ ਕੌਣ ਹੈ ਮਨ ਸੁਧਰਨਾ ਕਿੰਨੇ ਹੈ ਮਨ ਨੇ ਫਿਰ ਲੋੜ ਕਾਹਦੀ ਹੈ ਸਾਨੂੰ ਦੇਹ ਗੁਰੂ ਦੀ ਹੈ ਕਿ ਗਿਆਨ ਗੁਰੂ ਦੀ ਸਵਾਦ ਲਿਆਂਦਾ ਪਿਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਹੀ ਗਿਆਨ ਨਾਲ ਜਿਹੜੇ ਕਹਿੰਦੇ ਦੇਹ ਦੇ ਪੁਜਾਰੀ ਆ ਸਾਡਾ ਕ ਬਾਬਾ ਤੇ ਦੇਹਧਾਰੀ ਹੈ ਪੈ ਗਿਆ ਨਾ ਪੰਗਾ ਇੱਥੇ ਦੇਹ ਕੀ ਕਰੂ ਗਿਆਨ ਸਦਾ ਤੇਰੇ ਨਾਲ ਰਹਿਣਾ ਹੈ ਦੇਹ ਤੇ ਉੱਥੇ ਹੀ ਛੱਡ ਦੇਗਾ ਦੇਹ ਤੇ ਗੁਰਦੁਆਰੇ ਰਹਿ ਜਾਂਦੀ ਹੈ ਗਿਆਨ ਤੇਰੇ ਤੱਕ ਜਾਣਾ ਹੈ ਅੱਜ ਜਦੋਂ ਤੁਸੀਂ ਜਾਓਗੇ ਘਰਾਂ ਨੂੰ ਮੈਂ ਗੱਡੀ 'ਚ ਬਹਿ ਕੇ ਐ ਨੂੰ ਚੱਲ ਜੂ ਤੁਸੀਂ ਘਰਾਂ 'ਚ ਚੱਲ ਜਾਣਾ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਜਾਣਗੇ ਦੇਹ ਗੁਰਦੁਆਰਾ ਸਾਹਿਬ ਚਲੇ ਜਾਏਗੀ ਪਰ ਗਿਆਨ ਤੇਰੇ ਨਾਲ ਜਾਣਾ ਕਿਉਂਕਿ ਗਿਆਨ ਗੁਰੂ ਹੈ ਗਿਆਨ ਨਾਲ ਜੁੜਨਾ ਇਹ ਚੇਤਾ ਇਹ ਨੁਕਤਾ ਜਿੰਨਾ ਚਿਰ ਜੇ ਹੁਣ ਗਿਆਨ ਨਹੀਂ ਮਿਲਿਆ ਤੇ ਇਹਦਾ ਮਤਲਬ ਅੱਜ ਸਾਨੂੰ ਗੁਰੂ ਜੀ ਦੇ ਦਰਸ਼ਨ ਅੱਜ ਸਾਨੂੰ ਗੁਰੂ ਦੇ ਦਰਸ਼ਨ ਇਹ ਮੰਨਦੇ ਨਹੀਂ ਨਾ ਪ੍ਰੋਬਲਮ ਤੇ ਇਹ ਹੈ ਆਪਾਂ ਤੇ ਸਫ਼ਰ ਕਰ ਕਰਕੇ ਲੰਮਾ ਲੰਮਾ ਸਫ਼ਰ 500 ਕਿਲੋਮੀਟਰ ਸਫ਼ਰ 1000 ਕਿਲੋਮੀਟਰ ਸਫ਼ਰ ਕਰ ਕਰਕੇ ਅਗਲਾ ਜਦੋਂ ਉੱਥੇ ਅੰਦਰ ਵੜਦੇ ਆ ਫੜ ਤੋਂ ਥਾਂ ਬਾਹ ਤੋਂ ਫੜ ਕੇ ਪਰੇ ਸਿੱਟ ਦੇ ਚੱਲ ਲੰਘ ਜੋ ਹੋ ਗਏ ਦਰਸ਼ਨ ਹੋ ਗਏ ਤੇ ਆਪਾਂ ਵੀ ਖੁਸ਼ ਆ ਵੀ ਬਸ ਦਰਸ਼ਨ ਤੇ ਹੋ ਗਏ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਨੂੰ ਦਰਸ਼ਨ ਨਹੀਂ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਸੁਣੋ ਇੱਕ ਵਾਰ ਸਤਿਗੁਰ ਨੂੰ ਸਭ ਕੋ ਵੇਖਦਾ ਸੁਣਨਾ ਸਮਝਣਾ ਚਾਹੀਦਾ ਸੀ ਪਰ ਲੋਕੀ ਕੀ ਕਰਦੇ ਆ ਬੋਲੋ ਵੇਖਦੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗਲਤ ਹੈ ਫਿਰ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਹੁਣ ਮੈਨੂੰ ਇਹ ਦੱਸੋ ਵੀ ਜਿੰਨਾ ਕੁ ਤੁਸੀਂ ਸੁਣਿਆ ਦੇ ਵਿੱਚ ਗਲਤ ਕੀ ਹੈ ਇਹਨੂੰ ਗਲਤ ਪ੍ਰਚਾਰ ਕਹਿੰਦੇ ਆ ਅੱਜ ਤੱਕ ਕਹਿੰਦੇ ਐਦਾਂ ਹੁੰਦਾ ਰਿਹਾ ਅੱਜ ਕੱਲ੍ਹ ਅੱਜ ਤੱਕ ਤੇ ਇਹੀ ਸੀ ਵੀ ਦਰਸ਼ਨ ਐਦਾਂ ਹੁੰਦੇ ਆ ਆਹ ਗੱਲ ਗਲਤ ਕਹਿੰਦੇ ਹੋ ਗਲਤ ਨਹੀਂ ਕਹਿੰਦੇ ਗੁਰਬਾਣੀ ਅਸਲ ਵਿੱਚ ਇਦਾਂ ਕਹਿੰਦੀ ਹੈ ਸਾਨੂੰ ਸਮਝਾਇਆ ਨਹੀਂ ਗਿਆ ਜੇ ਗੱਲ ਮੈਂ ਆਪਣੀ ਗੱਲ ਕਰਦਾ ਮੈਂ ਤੇ ਕਹਿੰਦਾ ਵੀ ਮੈਂ 34 ਸਾਲ ਦੀ ਮੇਰੀ ਉਮਰ ਹੋ ਗਈ ਮੈਨੂੰ 35ਵਾਂ ਸਾਲ ਜਾਂਦਾ ਵੀ ਇਹਦਾ ਮੈਨੂੰ ਇੰਨਾ ਲੇਟ ਕਿਉਂ ਪਤਾ ਲੱਗਿਆ ਇਸ ਗੱਲ ਦੀ ਸਮਝ ਪਹਿਲਾਂ ਕਿਉਂ ਨਹੀਂ ਆਈ ਜੇ ਇਸ ਗੱਲ ਦੀ ਸਮਝ ਮੈਨੂੰ 15 ਸਾਲ 20 ਸਾਲ ਪਹਿਲਾਂ ਆਉਂਦੀ ਤੇ ਅੱਜ ਨੂੰ ਕਿੰਨਾ ਕੁਝ ਹੋਰ ਪਤਾ ਲੱਗ ਜਾਣਾ ਸੀ ਅਸੀਂ ਤੇ ਇਹੀ ਸਮਝਦੇ ਸੀ ਹੁਣ ਅਸੀਂ ਗੁਰਦੁਆਰੇ ਜਾਣਾ ਛੱਡਣਾ ਥੋੜਾ ਹੈ ਗੁਰਦੁਆਰੇ ਜਾਣਾ ਹੈ ਪਰ ਕਾਹਦੇ ਲਈ ਅਕਲ ਲੈਣ ਸਮਝ ਲੈਣ ਗਿਆਨ ਲੈਣ ਤੇ ਫਿਰ ਪ੍ਰਬੰਧ ਵੀ ਕਰਾਂਗੇ ਵੀ ਭਾਈ ਜੇ ਕਥਾ ਕਰੋ ਅੱਧਾ ਘੰਟਾ ਲਾਇਆ ਕਰੋ ਰੋਜ਼ 15 ਮਿੰਟ ਭਾਵੇਂ ਲਾਓ ਪਰ ਕਥਾ ਲਾਓ ਕੋਈ ਤੇ ਜੇ ਨਹੀਂ ਗੁਰਦੁਆਰੇ ਕਥਾ ਹੁੰਦੀ ਫਿਰ ਆਪਣੇ ਘਰੇ ਬਹਿ ਕੇ ਸੁਣਾਂਗੇ ਕਥਾ ਚੱਲਦੀ ਹੈ ਘਰਾਂ ਦੇ ਵਿੱਚ ਸੁਣੀ ਜਾ ਸਕਦੀ ਹੈ ਚੈਨਲਾਂ ਤੇ ਚੱਲਦੀ ਹੈ ਪਰ ਹਾਂ ਇਹ ਜ਼ਰੂਰ ਚੇਤਾ ਰੱਖਿਓ ਵੀ ਚੈਨਲਾਂ ਵਾਲੇ ਕਿਤੇ ਹੋਰ ਹੀ ਨਾ ਕੁਝ ਸੁਣਾ ਦੇਣ ਇਹ ਵੀ ਗੱਲ ਬਹੁਤ ਹੈ ਨਾ ਕਥਾ ਤੇ ਬਹੁਤ ਥਾਵਾਂ ਤੇ ਹੁੰਦੀ ਹੈ ਉਹ ਕਥਾ ਹੈ ਹੀ ਮਨਮਤ ਦੀ ਹੁਣ ਤੂੰ ਕਥਾ ਸੁਣਨ ਬਹਿ ਜਾ ਅਗਲਾ ਫਿਰ ਉਹੀ ਗੱਲਾਂ ਫੇਰ ਕਰੀ ਜਾਵੇ ਵੀ ਦਰਸ਼ਨ ਕਰਕੇ ਭਾਈ ਭਲਾ ਹੋ ਜਾਂਦਾ ਹੁੰਦਾ ਹੈ ਪਰ ਅਸਲੀ ਦਰਸ਼ਨ ਕਰਕੇ ਸੁਰਤ ਤੱਕ ਜਦੋਂ ਗਿਆਨ ਪਹੁੰਚਦਾ ਉਦੋਂ ਭਲਾ ਹੁੰਦਾ ਹੈ ਭਲਾ ਹੁੰਦਾ ਹੈ ਜਦੋਂ ਫਿਰ ਨਹੀਂ ਦਰਸ਼ਨ ਹੁੰਦੇ ਫਿਰ ਆ ਵੇਖਿਓ ਆਪਾਂ ਇੱਕ ਵਾਰ ਪੜ੍ਹਦੇ ਹਾਂ ਫਿਰ ਐ ਨਾ ਕਲਯੁਗ ਕਲਯੁਗ ਮਤਲਬ ਕੀ ਵੀ ਬਹੁਤ ਦੁਖੀ ਦੁਖੀ ਹੁੰਦਾ ਮਨ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋ ਤੋਂ ਹੁਣ ਕਦ ਮਿਲਿਆ ਹੁਣ ਜਦੋਂ ਐਦਾਂ ਦਾ ਸ਼ਬਦ ਚੱਲਦਾ ਆਪਾਂ ਸ਼ਬਦ ਪੂਰਾ ਗਾਇਓ ਇੱਕ ਪਦ ਗਾ ਦਿਓ ਪੂਰਾ ਸੁਣਿਓ ਧਿਆਨ ਇੱਕ ਗੱਲ ਹੋਰ ਸੁਣੋ ਜਦੋਂ ਨਾ ਐਦਾਂ ਸ਼ਬਦ ਕੋਈ ਵੀ ਚੱਲਦਾ ਹੁਣ ਜਦੋਂ ਆਪਣੇ ਆਹ ਗੱਲ ਪਹਿਲਾਂ ਸਾਰੀ ਸੁਣੀ ਹੋਈ ਹੈ ਤੁਸੀਂ ਫਿਰ ਤੇ ਤੁਸੀਂ ਨਾ ਜਦੋਂ ਐ ਆਉਣਾ ਵੀ ਇੱਕ ਘੜੀ ਨਾ ਮਿਲਦੇ ਕੀ ਨਹੀਂ ਮਿਲਿਆ ਅਕਲ ਨਹੀਂ ਮਿਲੀ ਗਿਆਨ ਨਹੀਂ ਮਿਲਿਆ ਤਾਂ ਮੇਰੇ ਲਈ ਤੇ ਕਲ ਜੋਗੀ ਹੈ ਫਿਰ ਦੁਖੀ ਹੁੰਦਾ ਸਮਝ ਹੀ ਨਹੀਂ ਹੁੰਦੀ ਵੀ ਮੈਂ ਜ਼ਿੰਦਗੀ 'ਚ ਫੈਸਲਾ ਕਿੱਦਾਂ ਦਾ ਲਵਾਂ ਤੇ ਜੇ ਨਹੀਂ ਤੁਸੀਂ ਇਹ ਸੁਣਿਆ ਸ਼ਬਦ ਫਿਰ ਕੋਈ ਅੱਖਾਂ 'ਚੋਂ ਪਾਣੀ ਗੇਰੀ ਜਾਂਦਾ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਲਈ ਆਉਂਦਾ ਕੋਈ ਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਲਈ ਆਉਂਦਾ ਹੈ ਕੋਈ ਕਿਸੇ ਨੂੰ ਚੇਤੇ ਕਰੀ ਜਾਂਦਾ ਵੀ ਇੱਕ ਘੜੀ ਨਾ ਮਿਲਦੇ ਤਾਂ ਕਲ ਜੁਗ ਹੋਤਾ ਉਹ ਉਹ ਐਦਾਂ ਆਉਂਦਾ ਹੈ ਤੇ ਜਦੋਂ ਆਪਾਂ ਪੂਰੀ ਗੱਲ ਸਮਝਾਂਗੇ ਵੀ ਗਿਆਨ ਸਾਡਾ ਗੁਰੂ ਹੈ ਵੀ ਜਦੋਂ ਮੈਂ ਬੇਅਕਲਾ ਜਿਹਾ ਹੋਇਆ ਫਿਰਦਾ ਤਾਂ ਹੀ ਕੁੱਟ ਖਾਣਾ ਤਾਂ ਹੀ ਧੱਕੇ ਖਾਣਾ ਤਾਂ ਹੀ ਦੁਖੀ ਰਹਿਣਾ ਮੈਂ ਅਕਲ ਨਾ ਹੋਣ ਕਰਕੇ ਗਿਆਨ ਨਾ ਹੋਣ ਕਰਕੇ ਕੁੱਤੇ ਮੇਰਾ ਮੂੰਹ ਚੱਟਦੇ ਐ ਮੈਂ ਸ਼ਰਾਬਾਂ ਪੀਨਾ ਮੈਂ ਨਸ਼ਿਆਂ 'ਚ ਪੈ ਗਿਆ ਮੈਂ ਵਕਾਰਾਂ 'ਚ ਪੈ ਗਿਆ ਮੇਰੀ ਜ਼ਿੰਦਗੀ ਕਲਯੁਗ ਬਣ ਗਈ ਮੇਰਾ ਦਿਨ ਕਲਯੁਗ ਬਣ ਗਿਆ ਮੇਰੀ ਹਰ ਘੜੀ ਕਲਯੁਗ ਬਣ ਗਈ ਕਦੋਂ ਜਦੋਂ ਤੋਂ ਮੈਂ ਗਿਆਨ ਹੀ ਨਹੀਂ ਲਿਆ ਜਦੋਂ ਮੈਨੂੰ ਗਿਆਨ ਨਹੀਂ ਮਿਲਦਾ ਮੈਂ ਮੂਰਖ ਮੈਂ ਬੇਅਕਲ ਐਦਾਂ ਫਿਰ ਅਸੀਂ ਇਹਨੂੰ ਸ਼ਬਦ ਨੂੰ ਸਮਝਾਂਗੇ ਵੀ ਮੇਰੇ ਰੱਬ ਜੀ ਜਦੋਂ ਤੁਸੀਂ ਮੈਨੂੰ ਮਿਲਦੇ ਨਹੀਂ ਨਾ ਪਰਮਾਤਮਾ ਨੇ ਤਾਂ ਆਪਾਂ ਸਾਰਿਆਂ ਨੂੰ ਗਿਆਨ ਰੂਪ ਵਿੱਚ ਮਿਲਣਾ ਹੈ ਸੁਰਤ ਵਿੱਚ ਆਉਣਾ ਹੈ ਗਿਆਨ ਦੇ ਰੂਪ ਵਿੱਚ ਲੋ ਸੁਣ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਇੱਕ ਗੱਲ ਹੋਰ ਕਹਿ ਦਿਓ ਤਾਂ ਕਲਯੁਗ ਹੁੰਦਾ ਜੇ ਨਹੀਂ ਮਿਲਦੇ ਤੇ ਜੇ ਮਿਲ ਜੇ ਫਿਰ ਤੇ ਕਲਯੁਗ ਨਹੀਂ ਨਾ ਹੁੰਦਾ ਕਿਉਂ ਪਿਆਰਿਓ ਜੇ ਮਿਲ ਜੇ ਫਿਰ ਤੇ ਨਹੀਂ ਕਲਯੁਗ ਹੁੰਦਾ ਇਹਦਾ ਮਤਲਬ ਇਹ ਹੈ ਵੀ ਕਲਯੁਗ ਬਾਹਰ ਨਹੀਂ ਆਉਂਦਾ ਬੰਦੇ ਦੇ ਅੰਦਰ ਹੀ ਆਉਂਦਾ ਹੈ ਇਹ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਬਾਹਰ ਨਹੀਂ ਆਏ ਗੁਰੂ ਸਾਹਿਬ ਕਹਿੰਦੇ ਨੇ ਕਿਉਂ ਬਾਹਮਣਾ ਘੁਮਾਈ ਜਾਂਦਾ ਲੋਕਾਂ ਨੂੰ ਵੀ ਇੱਕ ਸਤਯੁਗ ਸੀ ਇੱਕ ਤ੍ਰੇਤਾ ਸੀ ਇੱਕ ਦੁਆਪਰ ਇਹ ਬਾਹਮਣ ਸੋਚ ਹੈ ਹਿੰਦੂਇਜ਼ਮ ਕਹਿੰਦਾ ਇਹ ਵੀ ਚਾਰ ਯੁੱਗ ਨੇ ਹਿੰਦੂਇਜ਼ਮ ਇਹ ਕਹਿੰਦਾ ਵੀ ਚਾਰ ਯੁੱਗ ਨੇ ਇੱਕ ਸਤਯੁਗ ਇੱਕ ਤ੍ਰੇਤਾ ਇੱਕ ਦੁਆਪਰ ਇੱਕ ਕਲਯੁਗ ਆਪਣੇ ਗੁਰੂ ਸਾਹਿਬ ਕਹਿੰਦੇ ਨੇ ਬਾਹਰ ਕੋਈ ਚੀਜ਼ ਨਹੀਂ ਬਦਲਦੀ ਉਹੀ ਦਰਖਤ ਉਹੀ ਹਵਾ ਉਹੀ ਚੰਦ ਉਹੀ ਤਾਰੇ ਸਾਰਾ ਕੁਝ ਬਾਹਰ ਉਹੀ ਰਹਿੰਦਾ ਹੈ ਬਸ ਬੰਦੇ ਦਾ ਮਨ ਬਦਲ ਜਾਂਦਾ ਹੈ ਜਦੋਂ ਸਤਯੁਗੀ ਬਣ ਜਾਂਦਾ ਹੈ ਜਦੋਂ ਸੱਚਾ ਬਣ ਜਾਂਦਾ ਹੈ ਸਹੀ ਚੱਲਦਾ ਹੈ ਤਾਂ ਸਤਯੁਗ ਹੈ ਜਦੋਂ ਅੰਦਰ ਝੂਠ ਹੈ ਤੇ ਕਲਯੁਗ ਹੈ ਕਲਯੁਗ ਤਾਂ ਹੋਊ ਜੇ ਸੱਚ ਨਾਲੋਂ ਟੁੱਟੇ ਰਹੇ ਤੇ ਜੇ ਜ਼ਿੰਦਗੀ 'ਚ ਸੱਚ ਆ ਗਿਆ ਫਿਰ ਕਲਯੁਗ ਨਹੀਂ ਆ ਸਕਦਾ ਕਲਯੁਗ ਕਿੰਨਾ ਲਈ ਹੈ ਜਿਹੜੇ ਸੱਚ ਨਾਲੋਂ ਟੁੱਟੇ ਹੋਏ ਮੇਰੇ ਮਾਲਕਾ ਜਦੋਂ ਤੂੰ ਮੈਨੂੰ ਅਕਲ ਦੇ ਦਿੱਤੀ ਸਮਝ ਦੇ ਦਿੱਤੀ ਫਿਰ ਕਾਹਦਾ ਕਲਯੁਗ ਫਿਰ ਕਲਯੁਗ ਕਾਹਦਾ ਕਲਯੁਗ ਸਾਡੇ ਅੰਦਰ ਆਉਂਦਾ ਹੈ ਫਿਰ ਅੱਜ ਕੱਲ੍ਹ ਤੇ ਆਮ ਹੀ ਕਈ ਕਹਿ ਦਿੰਦੇ ਆ ਭਾਈ ਕਰੀਏ ਕੀ ਕਲਯੁਗ ਆ ਗਿਆ ਹੁਣ ਕਰੀਏ ਕੀ ਨਾ ਕਲਯੁਗ ਦਾ ਬਹਾਨਾ ਨਾਲ ਕਲਯੁਗੀ ਆ ਕਲਯੁਗ ਤੇਰੇ ਅੰਦਰ ਆਉਂਦਾ ਬਾਹਰ ਕੁਛ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਹਰਨਾਕਸ਼ ਕਹਿੰਦੇ ਕਿਹੜੇ ਯੁੱਗ 'ਚ ਹੋਇਆ ਹਰਨਾਕਸ਼ ਕਹਿੰਦੇ ਸਤਯੁਗ 'ਚ ਹੋਇਆ ਅਖੇ ਯੁੱਗ ਸਤਯੁਗ ਸਤਯੁਗ ਵਿੱਚ ਹਰਨਾਕਸ਼ ਪੈਦਾ ਹੋਇਆ ਪ੍ਰਹਿਲਾਦ ਦੇ ਅੰਦਰ ਸਤਯੁਗ ਹੈ ਹਰਨਾਕਸ਼ ਦੇ ਅੰਦਰ ਕਲਯੁਗ ਹੈ ਇੱਕੋ ਟਾਈਮ ਤੇ ਸਾਹਿਬਜ਼ਾਦਿਆਂ ਦੇ ਅੰਦਰ ਸਤਯੁਗ ਵਰਤਦਾ ਹੈ ਗੰਗੂ ਦੇ ਅੰਦਰ ਕਲਯੁਗ ਵਰਤਦਾ ਹੈ ਗੁਰੂ ਅਰਜਨ ਦੇਵ ਜੀ ਦੇ ਅੰਦਰ ਸਤਯੁਗ ਵਰਜਦਾ ਵਰਤਦਾ ਹੈ ਤੇ ਵੱਡੇ ਭਰਾ ਪ੍ਰਿਥੀ ਚੰਦ ਦੇ ਅੰਦਰ ਕਲਯੁਗ ਵਰਤਦਾ ਇੱਕੇ ਟਾਈਮ ਤੇ ਇੱਕੋ ਥਾਂ ਤੇ ਇੱਕੋ ਸਮੇਂ ਤੇ ਇੱਕੋ ਕਮਰੇ 'ਚ ਇੱਕੋ ਘਰ 'ਚ ਕਈ ਵਾਰੀ ਇੱਕ ਮੰਜੇ ਤੇ ਬੈਠਿਆਂ ਦੇ ਅੰਦਰ ਇੱਕ ਦੇ ਅੰਦਰ ਕਲਯੁਗ ਇੱਕ ਦੇ ਅੰਦਰ ਬਾਹਰ ਨਹੀਂ ਆਉਂਦਾ ਅੰਦਰ ਆਉਂਦਾ ਲਓ ਹੁਣ ਸੁਣੋ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਗੁਰ ਦਰਸ਼ਨ ਸੰਤ ਪਿਆਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਭੈਣਾ ਵੀ ਪੜੋ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਗੁਰ ਸੱਜਣ ਮੀਤ ਮੁਰਾਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ। ਲਾਸਟ ਇੱਕ ਪਦ ਰਹਿ ਗਿਆ ਸ਼ਬਦ, ਉਹ ਵੀ ਸੁਣ ਲਓ, ਕਿਉਂਕਿ ਜਦੋਂ ਇਦਾਂ ਦਾ ਸ਼ਬਦ ਮੁੱਖ ਦੀ ਆ, ਜਦੋਂ ਮੁੱਖ ਵਿੱਚ ਆ ਰਿਹਾ ਸ਼ਬਦ ਦੇ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਧਨ ਸੋ ਦੇਸ਼। ਹੁਣ ਸਾਡੇ ਜਦੋਂ ਮੁੱਖ ਆਉਣਾ ਤੇ ਸਾਹਮਣੇ ਮੁੱਖ ਆ ਜਾਂਦਾ, ਫਿਰ ਦੇਸ਼ ਵੀ ਲੱਭਾਂਗੇ ਵੀ ਦੇਸ਼ ਕਿਹੜੇ ਚ ਰਹਿੰਦਾ ਰੱਬ। ਪਰਮਾਤਮਾ ਹਰ ਜਗ੍ਹਾ ਰਹਿੰਦਾ ਕਿ ਕਿਸੇ ਖਾਸ ਦੇਸ਼ ਚ ਰਹਿੰਦਾ? ਬੋਲੋ, ਇਸ ਵੇਲੇ ਵੀ ਹੈ, ਇੱਥੇ ਹੈ ਨਾ, ਫਿਰ ਦੇਸ਼ ਕਿਹੜਾ ਹੋਇਆ, ਮੁੱਖ ਕਿਹੜਾ ਹੋਇਆ? ਭੁਲੇਖੇ ਬਹੁਤ ਜ਼ਿਆਦਾ ਪੈਂਦੇ ਆ ਜਦੋਂ ਸ਼ਬਦ ਚੱਲਦਾ ਹੈ, ਫਿਰ ਬਾਣੀ ਜਦੋਂ ਆਪਾਂ ਆਮ ਸਾਡੀ ਹੁਣ ਉਨੀ, ਜਦੋਂ ਗਿਆਨ ਨੂੰ ਪਹਿਲੇ ਨੰਬਰ ਤੇ ਗੁਰੂ ਮੰਨ ਕੇ ਚੱਲਾਂਗੇ, ਫਿਰ ਮੁੱਖ ਵੀ ਸਮਝ ਚ ਆ ਜਾਊ ਵੀ ਇੱਕ ਪ੍ਰਤੀਕ ਵਜੋਂ ਕਿਹਾ ਜਾ ਰਿਹਾ। ਗਿਆਨ ਦਾ ਚਿਹਰਾ ਨਹੀਂ ਹੁੰਦਾ, ਪ੍ਰਤੀਕ ਦੇਸ਼ ਕਿਹਾ ਜਾ ਰਿਹਾ, ਪਰ ਇਹ ਥੋੜਾ ਵੀ ਕੋਈ ਵੱਖਰੇ ਦੇਸ਼ ਵਿੱਚ ਰਹਿੰਦਾ। ਸਾਡਾ ਗੁਰੂ, ਸਾਡਾ ਪਰਮਾਤਮਾ ਹਰ ਜਗ੍ਹਾ ਹਰ ਥਾਂ ਤੇ ਹੈ, ਇਦਾਂ ਇਦਾਂ ਮਹਿਸੂਸ ਕਰਨਾ ਹੈ। ਤਾਂ ਕਰਕੇ ਜਦੋਂ ਅਸੀਂ ਇੱਕ ਗੱਲ ਇੱਕ ਜਗ੍ਹਾ ਤੋਂ ਹਿੱਲ ਜਾਂਗੇ, ਫਿਰ ਮੁੱਖ ਵੀ ਲੱਭਾਂਗੇ। ਕੋਈ ਕਿਸੇ ਤਰ੍ਹਾਂ ਦਾ ਮੁੱਖ ਬਣਾਈ ਜਾਊ, ਕੋਈ ਕਿਸੇ ਤਰ੍ਹਾਂ ਦਾ ਮੁੱਖ ਬਣਾਈ ਜਾਊ। ਚਿਹਰੇ ਵਰਗਾ ਚਿਹਰਾ ਥੋੜਾ ਰੱਬ ਦਾ, ਉਹ ਤੇ ਅਰੂਪ ਹੈ ਜਿਹਦਾ ਕੋਈ ਰੂਪ ਨਹੀਂ, ਪਰ ਸਾਰੇ ਰੂਪ ਉਸੇ ਦੇ ਹੀ ਨੇ, ਸਾਰਿਆਂ ਦੇ ਵਿੱਚ ਵਰਤਦਾ। ਤਾਂ ਕਰਕੇ ਭਾਈ ਇਸ ਗੱਲ ਨੂੰ ਜ਼ਰੂਰ ਸਮਝਿਓ। ਆ ਲਾਸਟ ਗਾਈਏ ਫਿਰ ਅੱਗੇ ਗੱਲ ਕਰਦੇ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਕਰ ਮਹਿ ਪਾਇਆ। ਪਿੱਛੇ ਪਿੱਛੇ ਕਿਹਾ ਜਾ ਰਿਹਾ ਸੀ ਧੰਨ ਸੋ ਦੇਸ਼ ਜਹਾਂ ਤੋਂ, ਤੇ ਲੱਭਿਆ ਕਿੱਥੋਂ? ਘਰੋਂ ਪ੍ਰਭ ਅਬਿਨਾਸੀ ਘਰ, ਫਿਰ ਦੇਸ਼ ਕਿਹੜਾ ਸੀ? ਉਹ ਸਾਡਾ ਹਿਰਦਾ ਹੀ ਸੀ। ਆਖੋ ਸਤਨਾਮ, ਸਾਡਾ ਹੀ ਹਿਰਦਾ ਸੀ, ਵੱਖਰਾ ਦੇਸ਼ ਕਿੱਥੋਂ ਹੋਇਆ? ਫਿਰ ਇਦਾਂ ਸਮਝਣਾ ਪੈਣਾ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਦਾਂ ਸਮਝੀਏ। ਆਓ, ਸੇਵ ਕਰੀ ਪਲ ਜਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਕੋਲੀ ਜੀਓ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ, ਜਨ ਨਾਨਕ ਦਾਸ ਤੁਮਾਰੇ ਜੀਓ। ਹੁਣ ਕਦ ਮਿਲੀਏ ਪ੍ਰੇਯ ਤੁਧ ਭਗਵੰਤਾ, ਹੁਣ ਕਦ ਮਿਲੀਏ ਪ੍ਰੇਯ ਤੁਧ ਭਗਵੰਤਾ, ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ। ਗਾਓ ਸਾਰੇ, ਇੱਕ ਘੜੀ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ। ਬਸ ਜਿਹਨੂੰ ਮਿਲੇਗਾ ਉਹਨੂੰ ਵਿਛੜਨ ਦਾ ਵੀ ਪਤਾ ਲੱਗੂ ਨਾ ਵੀ ਵਿਛੋੜਾ ਕੀ ਹੈ। ਪਰਮਾਤਮਾ ਉਹ ਸੱਚ, ਜਦੋਂ ਬੰਦਾ ਉਹਦੇ ਨਾਲੋਂ ਟੁੱਟਦਾ ਹੈ, ਜਦੋਂ ਜ਼ਮੀਰ ਮਰਦੀ ਹੈ, ਜਦੋਂ ਸਹੀ ਚੱਲਦਾ ਚੱਲਦਾ ਗਲਤ ਹੋ ਜਾਂਦਾ ਹੈ, ਉਦੋਂ ਫਿਰ ਪਤਾ ਲੱਗਦਾ ਵੀ ਉਹ ਹੈ ਕੀ ਵਿਛੋੜਾ। ਸੱਚ ਨਾਲੋਂ ਟੁੱਟਣ ਦਾ ਦੁੱਖ ਕਿੰਨਾ ਕੁ ਹੈ। ਪਤੀ ਪਤਨੀ ਸੀ, ਦੋਨਾਂ ਦਾ ਆਪਸ ਵਿੱਚ ਪਿਆਰ ਸੀ, 10 ਸਾਲ ਸੱਚ ਸੀ, ਤੇ ਘਰ ਕਿੰਨਾ ਸੁਖੀ ਸੀ। ਤੇ ਜਦੋਂ ਹੀ ਸੱਚ ਨਾਲੋਂ ਟੁੱਟਿਆ ਕਿਤੇ ਨਜਾਇਜ਼ ਸਬੰਧ ਉਸਾਰ ਕੇ ਬਹਿ ਗਿਆ ਉਸ ਤੋਂ ਬਾਅਦ ਜਦੋਂ ਬੰਦਾ ਸੱਚ ਨਾਲੋਂ ਟੁੱਟਦਾ ਹੈ ਗਿਆਨ ਨਾਲੋਂ ਟੁੱਟਦਾ ਹੈ ਉਦੋਂ ਬਾਅਦ ਫਿਰ ਉਹਦਾ ਹਾਲ ਵੇਖੋ ਕੀ ਹੁੰਦਾ ਹੈ ਜੁੜਾਂਗੇ ਜਦੋਂ ਫਿਰ ਉਹ ਵਿਛੜਾਂਗੇ ਫਿਰ ਪਤਾ ਲੱਗਦਾ ਜਦੋਂ ਸਹੀ ਜਾਂਦੇ ਜਾਂਦੇ ਹੁਣ ਸਹੀ ਜਾਂਦਿਆਂ ਤਾਂ ਨਹੀਂ ਨਾ ਜਦੋਂ ਟੁੱਟਾਂਗੇ ਫਿਰ ਪਤਾ ਲੱਗਦਾ ਤਾਂ ਕਰਕੇ ਭਾਈ ਜਿਹੜੇ ਟੁੱਟੇ ਹੋਏ ਨੇ ਉਹ ਜ਼ਰੂਰ ਆਪਣੇ ਆਪ ਨੂੰ ਆਪਾਂ ਫੀਲ ਕਰੀਏ ਮਹਿਸੂਸ ਕਰੀਏ ਵੀ ਜੇ ਕਿਤੇ ਜ਼ਿੰਦਗੀ ਦੇ ਵਿੱਚ ਸੱਚ ਹੋਵੇ ਜੇ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਹੋਵੇ ਤੇ ਸਾਡੇ ਅੰਦਰ ਰੌਣਕ ਹੋਵੇ ਸਦਾ ਆਨੰਦ ਵਿੱਚ ਰਹੀਏ ਤੇ ਕਿਵੇਂ ਰਹਿ ਸਕਦੇ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਜਦੋਂ ਮਿਲਦਾ ਹੈ ਅਕਲ ਮਿਲਦੀ ਹੈ ਸਤਿਗੁਰੂ ਦੇ ਦੱਸੇ ਰਾਹ ਤੇ ਚੱਲਦੇ ਆ ਫਿਰ ਆਨੰਦ ਚ ਰਹੀਦਾ ਇੱਕ ਘੜੀ ਵੀ ਰੱਬ ਨਹੀਂ ਵਿਛੜਿਆ ਸੱਚ ਨਹੀਂ ਵਿਛੜਿਆ ਹੁਣ ਇੱਥੇ ਫਿਰ ਸਮਝ ਲੱਗੂ ਪਿਆਰਿਓ ਇੱਧਰ ਧਿਆਨ ਦਿਓ ਫਿਰ ਹਾਜ਼ਰ ਹੋਵੋ ਨਾ ਧਿਆਨ ਰੱਖਿਓ ਹੁਣ ਜਦੋਂ ਆ ਕਹਿੰਦੇ ਆ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਫਿਰ ਸਮਝ ਨਹੀਂ ਆਉਂਦੀ ਵੀ ਕੰਡਿਆਂ ਤੇ ਗੁਰੂ ਸਾਹਿਬ ਪੈ ਗਏ ਪਰ ਕਲਯੁਗ ਨਹੀਂ ਅੰਦਰ ਆਇਆ ਕੰਡਿਆਂ ਤੇ ਵੀ ਸਤਿਯੁਗ ਕਿਵੇਂ ਹੈ ਕਿਉਂਕਿ ਅੰਦਰ ਅੰਦਰ ਦੀ ਗੱਲ ਹੈ ਸਾਰੀ ਸਮਝ ਦੀ ਗੱਲ ਹੈ ਜਿਹੜਾ ਸਮਝ ਦਾ ਪੱਧਰ ਹੈ ਇਹ ਬਹੁਤ ਉੱਚਾ ਹੈ ਜਿਹੜਾ ਅਕਲ ਦਾ ਪੱਧਰ ਹੈ ਇਹ ਬਹੁਤ ਉੱਚਾ ਹੈ ਜਿਹੜੇ ਬੰਦੇ ਦਾ ਅਕਲ ਦਾ ਪੱਧਰ ਚੰਗਾ ਨਹੀਂ ਹੁੰਦਾ ਉਹ ਤੇ ਚੰਗੇ ਭਲੇ ਬੈੱਡ ਤੇ ਪਿਆ ਵੀ ਦੁਖੀ ਹੈ ਬੈੱਡ ਤੇ ਘੱਟ ਸੌਂਦੇ ਹੈ ਚਿੰਤਾ ਤੇ ਜ਼ਿਆਦਾ ਸੌਂਦੇ ਹੈ ਚਿੰਤ ਖਟੋਲਾ ਸਾਡਾ ਵਾਣ ਦੁੱਖ ਬਿਰਹਿ ਵਿਛਾਵਣ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਚਿੰਤਾ ਤੇ ਪੈਂਦੇ ਆ ਬਹੁਤੇ ਲੋਕ ਚਿੰਤਾ ਦੇ ਵਿੱਚ ਗਰਸੇ ਹੋਏ ਆ ਹਰ ਵੇਲੇ ਪਰੇਸ਼ਾਨ ਰਹਿੰਦੇ ਆ ਹਰ ਵੇਲੇ ਦੁਖੀ ਰਹਿੰਦੇ ਆ ਪਰ ਜਦੋਂ ਬੰਦਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਸੱਚ ਨਾਲ ਜੁੜ ਜਾਂਦਾ ਹੈ ਉਹ ਗਿਆਨ ਨਾਲ ਜੁੜਿਆ ਹੁੰਦਾ ਹੈ ਗਿਆਨ ਗੁਰੂ ਅਗਵਾਈ ਕਰਦਾ ਹੈ ਜਦੋਂ ਗਿਆਨ ਸਮਝ ਪਰਮਾਤਮਾ ਸੱਚਾ ਗਿਆਨ ਬਣ ਕੇ ਜਦੋਂ ਸੁਰਤ ਦੇ ਵਿੱਚ ਆਉਂਦਾ ਹੈ ਉਹ ਸਤਿਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਪਰਮਾਤਮਾ ਫਿਰ ਸਾਨੂੰ ਅਗਵਾਈ ਦਿੰਦਾ ਜ਼ਿੰਦਗੀ ਦੇ ਹਰੇਕ ਮੋੜ ਤੇ ਸਾਨੂੰ ਉਹ ਸਮਝਾਉਂਦਾ ਹੈ ਤੇ ਜਦੋਂ ਫਿਰ ਚਿੱਤ ਪਰਮਾਤਮਾ ਨਾਲ ਲੱਗਿਆ ਹੋਵੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਚੀਤ ਹੁਣ ਵੇਖਿਓ ਔਖੀਆਂ ਘੜੀਆਂ ਦਾ ਪਤਾ ਤੇ ਮਨ ਨੂੰ ਹੀ ਲੱਗਦਾ ਹੈ ਨਾ ਸਰੀਰ ਤੇ ਉਸੇ ਹਾਲਤ ਵਿੱਚ ਹੀ ਹੁੰਦਾ ਹੈ ਸਰੀਰ ਨੂੰ ਪੀੜ ਹੋ ਸਕਦੀ ਹੈ ਕੋਈ ਨਾ ਕੋਈ ਪਰ ਜਿਹੜੀ ਔਖ ਫੀਲ ਕਰਨੀ ਹੈ ਦੁੱਖ ਫੀਲ ਕਰਦਾ ਉਹ ਤੇ ਮਨ ਕਰਦਾ ਹੈ ਨਾ ਦੁੱਖ ਫੀਲ ਮਨ ਕਰਦਾ ਹੈ ਪੀੜ ਹੈ ਜਿਹੜੀ ਇਹ ਸਰੀਰ ਤੇ ਹੁੰਦੀ ਹੈ ਦਰਦ ਹੁੰਦਾ ਹੈ ਹੁਣ ਜੇ ਆਪਰੇਸ਼ਨ ਕੀਤਾ ਜਾਵੇ ਦਰਦ ਤੇ ਹੋ ਰਿਹਾ ਹੁੰਦਾ ਹੈ ਪਰ ਦੁੱਖ ਨਹੀਂ ਲੱਗਦਾ ਉਹ ਆਪਰੇਸ਼ਨ ਕਰਕੇ ਮਾਈਂਡ ਨੂੰ ਡੈੱਡ ਕਰ ਦਿੰਦੇ ਆ ਪਤਾ ਹੀ ਨਹੀਂ ਲੱਗਦਾ ਹੁਣ ਜਦੋਂ ਚੀਰ ਫਾੜ ਕਰਨਗੇ ਦਰਦ ਤੇ ਹੁੰਦਾ ਹੀ ਹੋਏਗਾ ਸਰੀਰ ਨੂੰ ਹੁੰਦਾ ਹੋਣਾ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਮਨ ਹੈ ਜਿਹੜਾ ਬੇਹੋਸ਼ ਹੋਇਆ ਪਿਆ ਮਾਈਂਡ ਹੈ ਜਿਹੜਾ ਸੁੱਤਾ ਪਿਆ ਹੋਣ ਕਰਕੇ ਸਾਡਾ ਆਪਰੇਸ਼ਨ ਵੀ ਹੁੰਦਾ ਹੈ ਪਿੱਤਾ ਕੱਢ ਦਿੰਦੇ ਐ ਸਾਡੀਆਂ ਕਿਡਨੀਆਂ ਚੇਂਜ ਕਰ ਦਿੰਦੇ ਐ ਸਾਡੀ ਜਿਹਦਾ ਬਾਈਪਾਸ ਸਰਜਰੀ ਹੁੰਦੀ ਹੈ ਪੂਰੇ ਦਾ ਪੂਰਾ ਸਾਰੇ ਦਾ ਸਾਰਾ ਹਾਰਟ ਬਦਲ ਕੇ ਰੱਖ ਦਿੰਦੇ ਐ ਦਿਲ ਦਾ ਆਪਰੇਸ਼ਨ ਕਰਦੇ ਐ ਦਰਦ ਕਿਉਂ ਨਹੀਂ ਹੁੰਦਾ ਉਦੋਂ ਸੁੱਤਾ ਪਿਆ ਹੁੰਦਾ ਹੈ ਬੇਹੋਸ਼ ਕਰ ਦਿੰਦੇ ਐ ਸਵਾ ਦਿੰਦੇ ਐ ਤਾਂ ਕਰਕੇ ਪਤਾ ਹੀ ਨਹੀਂ ਲੱਗਦਾ ਜਦੋਂ ਬੰਦਾ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ ਨਾ ਉਹ ਐਸੀ ਮਸਤੀ ਚ ਹੁੰਦਾ ਹੈ ਇੱਕ ਡਾਕਟਰ ਦੇ ਕੋਲ ਬੰਦਾ ਪਿਆ ਡਾਕਟਰ ਵਾਲੇ ਡਾਕਟਰ ਤੋਂ ਟੀਕਾ ਲਵਾ ਕੇ ਉਹਨੂੰ ਕੰਡਿਆਂ ਤੇ ਪਾ ਦੋ ਡਾਕਟਰ ਤੋਂ ਟੀਕਾ ਲਵਾਓ ਉਹਨੂੰ ਪਹਿਲਾਂ ਬੇਹੋਸ਼ੀ ਦਾ ਇੰਜੈਕਸ਼ਨ ਦਵਾ ਦਿਓ ਉਹਦਾ ਸਾਰਾ ਸਰੀਰ ਸੁੰਨ ਹੋ ਜੇ ਉਦੋਂ ਬਾਅਦ ਉਹਨੂੰ ਪਾ ਦਿਓ ਕੰਡਿਆਂ ਤੇ ਸਰੀਰ ਸਾਰਾ ਸੁੰਨ ਹੈ ਅੱਖਾਂ ਉਹਦੀਆਂ ਖੁੱਲੀਆਂ ਨੇ ਉਹਨੂੰ ਦਰਦ ਹੀ ਨਹੀਂ ਹੋਊ ਫਿਰ ਕੰਡਿਆਂ ਤੇ ਪਏ ਨੇ ਨਸ਼ੇ ਦਾ ਲੋਰ ਹੈ ਇਹ ਤੇ ਦਵਾਈਆਂ ਦੀ ਗੱਲ ਹੈ ਜਦੋਂ ਬੰਦਾ ਪਰਮਾਤਮਾ ਨਾਲ ਜੁੜਦਾ ਹੈ ਰੱਬ ਨਾਲ ਜੁੜਦਾ ਹੈ ਉਹ ਇੱਕ ਲੋਰ 'ਚ ਰਹਿੰਦਾ ਹੈ ਉਹ ਵੀ ਇੱਕ ਨਸ਼ਾ ਹੈ ਉਹ ਨਸ਼ੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਦੁੱਖ ਤੇ ਸੁੱਖ ਇਹ ਫੀਲ ਨਹੀਂ ਹੁੰਦੇ ਇਹ ਨਹੀਂ ਵੀ ਦੁੱਖ ਸੁੱਖ ਆਉਂਦਾ ਨਹੀਂ ਦੁੱਖ ਸੁੱਖ ਸਭ ਤੇ ਆਉਂਦਾ ਹੈ ਪਰ ਉਹਨੂੰ ਮਹਿਸੂਸ ਨਹੀਂ ਕਰਦੇ ਜਿਵੇਂ ਐ ਕਹਿ ਲਓ ਵੀ ਕਈ ਕਈ ਬੰਦੇ ਤੇ ਮਾੜੇ ਜੇ ਦੁੱਖ ਨੂੰ ਹੀ ਬਹੁਤ ਜਾਣਦੇ ਐ ਕਈ ਬੇਪਰਵਾਹ ਜੇ ਹੁੰਦੇ ਐ ਬੇਪਰਵਾਹ ਹੋਣਾ ਗੁਣ ਹੈ ਤੇ ਲਾਪਰਵਾਹ ਹੋਣਾ ਔਗਣ ਹੈ ਬੇਪਰਵਾਹ ਇਹ ਹੈ ਜੀ ਗੁਣ ਤੇ ਲਾਪਰਵਾਹ ਇਹ ਹੈ ਔਗਣ ਕਿਵੇਂ ਭਲਾ ਜਰਾ ਸਮਝਿਓ ਪਿਆਰਿਓ ਇਸ ਨੁਕਤੇ ਨੂੰ ਲਾਪਰਵਾਹ ਕਦੇ ਨਾ ਹੋਇਓ ਫਸਲ ਬੀਜਣ ਵਿੱਚ ਪਾਣੀ ਲਾਉਣ ਵਿੱਚ ਰੇ ਪਾਉਣ ਵਿੱਚ ਇਹਦੇ ਲਈ ਕਦੇ ਲਾਪਰਵਾਹ ਨਾ ਹੋਇਓ ਪਰ ਜੇ ਪੱਕੀ ਪਕਾਈ ਤੇ ਗੜੇ ਪੈ ਗਏ ਫਿਰ ਬੇਪਰਵਾਹ ਵੀ ਰਹਿਣਾ ਵੀ ਕੋਈ ਨਾ ਮਾਲਕਾ ਅਗਲੇ ਸਾਲ ਸਹੀ ਆਖੋ ਸਤਨਾਮ ਇਹ ਹੈ ਬੇਪਰਵਾਹ ਕਰਨਾ ਹੈ ਬੱਚੇ ਦੀ ਜ਼ਿੰਮੇਵਾਰੀ ਨਿਭਾਈ ਲਾਪਰਵਾਹ ਨਾ ਰਹੀ ਉਹਦੀ ਫੀਸ ਭਰਨੀ ਹੈ ਪੂਰੀ ਇਹ ਲਾਪਰਵਾਹੀ ਨਾ ਰੱਖਿਓ ਕਦੇ ਬੱਚੇ ਦੀ ਫੀਸ ਭਰਨੀ ਹੈ ਲਾਪਰਵਾਹ ਨਾ ਹੋਇਓ ਪੜ੍ਹਾਈ ਦਾ ਧਿਆਨ ਦਿਓ ਲਾਪਰਵਾਹ ਨਾ ਹੋਇਓ ਪਰ ਜੇ ਵੱਡਾ ਹੋ ਕੇ ਤੇਰੀ ਨਹੀਂ ਸੇਵਾ ਕਰਦਾ ਫਿਰ ਬੇਪਰਵਾਹ ਵੀ ਰਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਐਵੇਂ ਬੇਪਰਵਾਹ ਵੀ ਰਹਿ ਵੀ ਚੱਲ ਕੋਈ ਨਹੀਂ ਫਿਰ ਹੁਣ ਲਾਪਰਵਾਹ ਹੋਣਾ ਔਗਣ ਹੈ ਤੇ ਬੇਪਰਵਾਹ ਰਹਿਣਾ ਇਹ ਬੇਪਰਵਾਹ ਹੁੰਦੇ ਆ ਸਿੱਖ ਲਾਪਰਵਾਹ ਨਹੀਂ ਹੁੰਦੇ ਲਾਪਰਵਾਹ ਕਦੇ ਨਾ ਰਹੋ ਜ਼ਿੰਮੇਵਾਰੀਆਂ ਤੋਂ ਲਾਪਰਵਾਹੀ ਕਦੇ ਨਾ ਕਰੋ ਟਾਈਮ ਤੇ ਜਾਣਾ ਹੈ ਸਹੀ ਸਮੇਂ ਤੇ ਜਾਣਾ ਹੈ ਲਾਪਰਵਾਹੀ ਕਿਸੇ ਕੰਮ 'ਚ ਨਹੀਂ ਵੀ ਜੇ ਬੱਸ ਫੜਨੀ ਹੈ ਲਾਪਰਵਾਹ ਨਾ ਹੋਈ ਟਾਈਮ ਤੇ ਪਹੁੰਚ ਉੱਥੇ ਲਾਪਰਵਾਹ ਪਰ ਜੇ ਕਿਤੇ ਨਾ ਆਵੇ ਲੇਟ ਹੋ ਜਾਏ ਫਿਰ ਕਾਲਾ ਵੀ ਬਹੁਤਾ ਨਾ ਪਏ ਬੇਪਰਵਾਹ ਵੀ ਰਹੇ ਵੀ ਚੱਲ ਹੁਣ ਬਾਹਲਾ ਤੜਫੀ ਕਿਉਂ ਜਾਂਦਾ ਖੜਾ ਅੱਡੇ ਤੇ ਵੀ ਮੈਂ ਤੇ 6 ਵਜੇ ਆ ਗਿਆ ਬੱਸ ਤੇ ਆਈਓ ਹੀ ਨਹੀਂ ਕਾਲਾ ਨਾ ਪਏ ਫਿਰ ਬੇਪਰਵਾਹ ਵੀ ਰਹੇ ਵੀ ਕੋਈ ਨਹੀਂ ਫਿਰ ਹੁਣ ਯਾਨੀ ਕਿ ਲਾਪਰਵਾਹ ਜਿਹੜਾ ਹੈ ਨਾ ਬੇਪਰਵਾਹ ਅੰਦਰੋਂ ਤੇ ਸਾਡੇ ਸਤਿਗੁਰੂ ਜੀ ਉਹ ਬੇਪਰਵਾਹ ਨੇ ਲਾਪਰਵਾਹ ਨੇ ਇਹ ਨਹੀਂ ਵੀ ਉਹਨਾਂ ਨੂੰ ਬੱਚਿਆਂ ਦਾ ਮੋਹ ਨਹੀਂ ਸੀ ਆਉਂਦਾ ਇਹ ਥੋੜਾ ਵੀ ਉਹ ਬੱਚਿਆਂ ਨਾਲ ਪਿਆਰ ਨਹੀਂ ਸੀ ਕਰਦੇ ਪਿਆਰ ਤੁਸੀਂ ਹੀ ਕਰ ਸਕਦੇ ਹੋ ਨਿਆਣਿਆਂ ਗੋਦੀ ਤੁਸੀਂ ਤੁਹਾਨੂੰ ਹੀ ਖੇਡਣਾ ਆਉਂਦਾ ਵੀ ਸਾਡੇ ਮਾਂ ਪਿਓ ਨੇ ਸਾਨੂੰ ਗੋਦੀ ਚੱਕਿਆ ਕਿ ਗੁਰੂ ਸਾਹਿਬ ਨੂੰ ਇਦਾਂ ਵੇਖੋ ਵੀ ਇਦਾਂ ਥੋੜਾ ਵੀ ਫਤਿਹ ਸਿੰਘ ਜਦੋਂ ਜੰਮਿਆ ਫਤਿਹ ਸਿੰਘ ਦਾ ਜਨਮ ਹੁੰਦਾ ਹੈ ਮਹਾਰਾਜ ਆਏ ਆ ਮਹਾਰਾਜ ਨੇ ਗੋਦੀ ਚੁੱਕਿਆ ਵੇਖਿਆ ਰੋਜ਼ ਗੱਲਾਂ ਕਰਦੇ ਹੁਣ ਜੋਰਾਵਰ ਫਤਿਹ ਸਿੰਘ ਨੂੰ ਰੋਜ਼ ਖੜਾਉਂਦੇ ਹੋਣਗੇ ਰੋਜ਼ ਚੱਕਦੇ ਹੋਣਗੇ ਰੋਜ਼ ਪੁੱਛਦੇ ਹੋਣਗੇ ਵੀ ਪੜ੍ਹਦੇ ਕਿੱਦਾਂ ਹੈ ਇਹ ਸਿੱਖਦੇ ਵੀ ਹੈ ਕੁਛ ਇਹ ਖੇਡਦੇ ਤੇ ਨਹੀਂ ਬਹੁਤਾ ਧਿਆਨ ਰੱਖਦੇ ਹੋਣਗੇ ਕੱਲੀ ਕੱਲੀ ਗੱਲ ਦਾ ਧਿਆਨ ਰੱਖਦੇ ਹੋਣਗੇ ਉਹ ਲਾਪਰਵਾਹ ਨੂੰ ਤੁਸੀਂ ਬੇਪਰਵਾਹ ਨੂੰ ਵੇਖ ਕੇ ਲਾਪਰਵਾਹ ਸਮਝ ਲੈਂਦੇ ਨੇ ਕਈ ਵਾਰੀ ਵੀ ਮਹਾਰਾਜ ਤੇ ਮੋਹ ਹੀ ਨਹੀਂ ਸੀ ਕਰਦੇ ਉਹ ਤੇ ਕਦੇ ਪਿਆਰ ਹੀ ਨਹੀਂ ਕਰਦੇ ਹੋਣੇ ਬੱਚਿਆਂ ਨੂੰ ਵੀ ਉਹ ਤੇ ਕਦੇ ਨੇੜੇ ਹੀ ਨਹੀਂ ਲੱਗਦੇ ਡਰਦੇ ਹੋਣਗੇ ਐ ਕਿਵੇਂ ਬੇਪਰਵਾਹ ਉਦਣ ਰਹੇ ਐ ਜਿੱਦਣ ਸ਼ਹੀਦ ਹੋਏ ਐ ਉਦਣ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਪਰ ਪਰਵਰਿਸ਼ ਵਿੱਚ ਲਾਪਰਵਾਹੀ ਨਹੀਂ ਵਰਤੀ ਜ਼ਿੰਮੇਵਾਰੀ ਨਿਭਾਉਣ ਵਿੱਚ ਲਾਪਰਵਾਹੀ ਨਹੀਂ ਵਰਤੀ ਜਿੱਦਣ ਕੋਲੋਂ ਜਾਣ ਲੱਗੇ ਐ ਉਹਦੇ ਬੇਪਰਵਾਹੀ ਉਹਦੇ ਬੇਪਰਵਾਹੀ ਵੀ ਚਲੇ ਗਏ ਕੋਈ ਬੱਚੇ ਨੂੰ ਪਾਲੋ ਜ਼ਿੰਮੇਵਾਰੀ ਨਿਭਾਓ ਬਿਲਕੁਲ ਲਾਪਰਵਾਹੀ ਨਾ ਕਰਿਓ ਨਾ ਰੱਬ ਕਰੇ ਮਾਫ ਕਰਨਾ ਕੋਈ ਖੇਡ ਹੀ ਇਦਾਂ ਦੀ ਵਰਤ ਜੇ ਐਕਸੀਡੈਂਟ ਵਿੱਚ ਜਾਂ ਕਿਤੇ ਕੋਈ ਹੋਰ ਤੇ ਉਹ ਚੱਲਿਆ ਅਰਥੀ ਵਿੱਚ ਉਹਦੇ ਫਿਰ ਬੇਪਰਵਾਹ ਵੀ ਰਹੀ ਵੀ ਠੀਕ ਹੈ ਮਾਲਕ ਇਦਾਂ ਰੱਖਣਾ ਪੈਣਾ ਬੇਪਰਵਾਹ ਇਹ ਗੁਣ ਉਹਦੇ ਕੰਮ ਆਉ ਇਹ ਚਾਹੀਦਾ ਹੀ ਚਾਹੀਦਾ ਹਮੇਸ਼ਾ ਦੋਨੇ ਗੱਲਾਂ ਰੋਜ਼ ਜ਼ਿੰਦਗੀ ਵਿੱਚ ਤੁਹਾਨੂੰ ਲਾਗੂ ਕਰਨੀਆਂ ਪੈਣਗੀਆਂ ਰੋਜ਼ ਪੜ੍ਹਾਈ ਵਾਲੇ ਪਾਸਿਓ ਲਾਪਰਵਾਹ ਨਾ ਰਿਓ ਜ਼ੋਰ ਲਾ ਦਿਓ ਪੂਰਾ ਪਰ ਕੋਈ ਨਹੀਂ ਜੇ ਫਿਰ ਫਸਟ ਨਾ ਆਇਆ ਫਿਰ ਐਵੇਂ ਕਈ ਤੇ ਸੂਸਾਈਡ ਕਰ ਲੈਂਦੇ ਨੇ ਕਹਿੰਦੇ ਨੇ ਮੈਂ ਤੇ ਫਸਟ ਹੀ ਨਹੀਂ ਆਇਆ ਕੋਈ ਗੱਲ ਨਹੀਂ ਜੇ 70% ਵੀ ਆ ਗਏ ਫਿਰ ਬਾਲਾ ਚੀਕਾਂ ਨਾ ਮਾਰ ਬੇਪਰਵਾਹ ਵੀ ਰਹਿ ਵੀ ਕੋਈ ਨਹੀਂ ਮੇਰੇ ਤੋਂ ਵੱਧ ਪੜ੍ਹਨ ਵਾਲੇ ਵੀ ਹੋਣਗੇ ਇੱਥੇ ਜੇ ਮੈਂ ਪੂਰਾ ਜ਼ੋਰ ਲਾਇਆ ਫਿਰ ਮੇਰੇ ਤੋਂ ਅੱਗੇ ਜ਼ੋਰ ਲਾਉਣ ਵਾਲੇ ਵੀ ਹੋਣਗੇ ਨੌਜਵਾਨੋ ਵੀਜ਼ੇ ਲਈ ਜ਼ੋਰ ਲਾਇਆ ਕਰੋ ਵੀ ਕੈਨੇਡਾ ਚੱਲੀਏ ਆਈਲੈਟਸ ਕਰੀਏ ਪੜ੍ਹੀਏ ਲਾਪਰਵਾਹੀ 1% ਨਾ ਕਰੋ ਸਭ ਛੱਡ ਦਿਓ ਵੀ ਫੇਸਬੁੱਕ ਚਲਾਣੀ ਬੰਦ ਕਿਉਂ ਕਿਉਂਕਿ ਆਈਲੈਟਸ ਕਰ ਰਹੇ ਹਾਂ ਪੂਰੇ ਬੈਂਡ ਆਉਣੇ ਚਾਹੀਦੇ ਸਭ ਕੁਝ ਬੰਦ ਕਰ ਦੇ ਇੰਟਰਨੈਟ ਵਰਤਣਾ ਬੰਦ ਕਰ ਦੇ ਸਭ ਕੁਝ ਬੰਦ ਪੜ੍ਹਾਈ ਵਾਲੇ ਪਾਸੇ ਕੰਸੈਂਟਰੇਟ ਕਰੋ ਜ਼ੋਰ ਲਾਓ ਪੂਰਾ ਵੀ 6 ਬੈਂਡ ਆਉਣ 6.5 ਆਉਣ 7 ਆਉਣ ਜ਼ੋਰ ਲਾ ਲੈ ਆ ਗਏ ਤੇਰੀ ਤੇਰੀ ਮਿਹਨਤ ਵਿੱਚ ਕੋਈ ਫਰਕ ਨਹੀਂ ਤੇਰੇ ਮਾਂ ਪਿਓ ਵੀ ਵੇਖਦੇ ਆ ਵੀ ਬੱਚਾ ਇੰਨੀ ਮਿਹਨਤ ਕਰਦਾ ਨਾ ਸਰ ਇੰਨਾ ਪੜਦਾ ਹੈ ਤੇ ਜੇ ਰਹਿ ਗਿਆ ਫਿਰ ਬੇਪਰਵਾਹ ਵੀ ਰਹੀ ਵੀ ਕਿਤੇ ਨਾ ਕਿਤੇ ਬੇਪਰਵਾਹ ਵੀ ਰਹਿਣਾ ਉੱਥੇ ਫਿਰ ਇਹ ਨਹੀਂ ਵੀ ਸਿਰ ਫੜ ਕੇ ਬਹਿ ਜਾ ਵੀ ਆ ਕੀ ਹੋ ਗਿਆ ਕਰਨ ਵੇਲੇ ਲਾਪਰਵਾਹੀ ਨਾ ਉਦੋਂ ਬੇਪਰਵਾਹੀ ਦਾ ਗੁਣ ਹੋਣਾ ਚਾਹੀਦਾ ਵਿੱਚ ਵੀ ਜੋ ਹੋਇਆ ਉਹਨੂੰ ਝੱਲ ਸਕੀ ਜੋ ਹੋਇਆ ਉਹਨੂੰ ਝੱਲ ਸਕੀ ਦਿਲ ਹੋਵੇ ਏਡਾ ਵੱਡਾ ਦਿਮਾਗ ਹੋਵੇ ਵੀ ਹੁਣ ਝੱਲ ਲੈ ਲੈ ਕੋਈ ਗੱਲ ਨਹੀਂ ਫਿਰ ਚੱਲ ਜੇ ਨਹੀਂ ਕੈਨੇਡਾ ਤੇ ਇੰਡੀਆ ਹੀ ਸਹੀ ਫਿਰ ਯਾਰ ਕੋਈ ਗੱਲ ਨਹੀਂ ਐ ਰੱਖਣਾ ਇੱਥੇ ਲੱਭਾਂਗੇ ਕੰਮ ਕੋਈ ਇੱਥੇ ਨੌਕਰੀ ਕਰਾਂਗੇ ਇੱਥੇ ਕਰਾਂਗੇ ਕੁਛ ਨਾ ਕੁਛ ਫਿਰ ਐਦਾਂ ਸੋਚੋ ਆਪਣੇ ਆਪ ਨੂੰ ਤਿਆਰ ਕਰੋ ਐਦਾਂ ਕਰਨਾ ਪੈਣਾ ਸੋ ਜਦੋਂ ਰੱਬ ਨਾਲ ਚਿੱਤ ਲੱਗ ਜਾਂਦਾ ਹੈ ਫਿਰ ਪ੍ਰਭ ਸਿਉ ਲਾਗ ਰਹਿਓ ਮੇਰਾ ਦੁਖੀ ਕੌਣ ਹੁੰਦਾ ਹੁੰਦਾ ਭਲਾ ਚਿੱਤ ਤੇ ਚਿੱਤ ਕਿਹਦੇ ਨਾਲ ਲੱਗ ਗਿਆ ਪ੍ਰਭ ਸਿਉ ਫਿਰ ਦੁਖੀ ਕਿੰਨੇ ਹੋਣਾ ਸੀ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਪਏ ਐ ਪਰ ਚਿੱਤ ਕਿਹਦੇ ਨਾਲ ਲੱਗਿਆ ਪਰਮਾਤਮਾ ਤੇ ਜਿਹਦਾ ਚਿੱਤ ਪਰਮਾਤਮਾ ਨਾਲ ਲੱਗਿਆ ਹੋਵੇ ਇਸੇ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਐ ਔਖੀ ਘੜੀ ਨਾ ਦੇਖਣ ਦੇਈ ਸੁਣੋ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਕਹਿੰਦੇ ਆਪਣੇ ਸੇਵਕ ਨੂੰ ਹੱਥ ਦੇ ਕੇ ਰੱਖਦਾ ਹੈ ਤੱਤੀ ਵਾਹ ਨਹੀਂ ਲੱਗਣ ਦਿੰਦਾ ਆਪਣਾ ਬਿਰਧ ਸੰਭਾਲਦਾ ਕਹਿੰਦੇ ਔਖੀ ਘੜੀ ਵੇਖਣ ਨਹੀਂ ਦਿੰਦਾ ਇਹ ਚੇਤਾ ਰੱਖਿਓ ਔਖੀ ਘੜੀ ਆਉਂਦੀ ਨਹੀਂ ਇਹ ਨਹੀਂ ਔਖੀਆਂ ਘੜੀਆਂ ਆਉਂਦੀਆਂ ਪਰ ਮਨੋ ਉਹ ਬੇਪਰਵਾਹ ਰਹਿੰਦਾ ਹੈ ਚਿੱਤ ਪਰਮਾਤਮਾ ਨਾਲ ਲੱਗਿਆ ਹੁੰਦਾ ਹੈ ਅੰਦਰ ਤੱਕ ਦੁੱਖ ਨਹੀਂ ਪਹੁੰਚਦਾ ਸਰੀਰ ਤੱਕ ਪਹੁੰਚ ਜਾਂਦਾ ਹੈ ਕੰਡੇ ਤਨ ਤੱਕ ਪਹੁੰਚ ਗਏ ਪਰ ਅੰਦਰ ਤੱਕ ਨਹੀਂ ਪਹੁੰਚ ਸਕੇ ਕੰਡੇ ਦੁੱਖ ਜਿਹੜੇ ਨੇ ਮਨ ਤੱਕ ਨਹੀਂ ਗਏ ਇਹ ਤਕਲੀਫਾਂ ਨੇ ਮਨ ਨੂੰ ਹਲਾਇਆ ਨਹੀਂ ਮਾਈਂਡ ਬੜਾ ਸਟਰੋਂਗ ਹੈ ਮਨ ਤੱਕ ਕੁਛ ਨਹੀਂ ਪਹੁੰਚਿਆ ਪਹੁੰਚੇਗਾ ਕਿਵੇਂ ਕਿਉਂਕਿ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਇਹ ਰਹਾਉ ਦਾ ਬੰਦ ਹੈ ਇਹ ਸ਼ਬਦ ਦਾ ਵੀ ਜਦੋਂ ਚਿੱਤ ਪਰਮਾਤਮਾ ਨਾਲ ਲੱਗਿਆ ਹੋਵੇ ਤੇ ਪਰਮਾਤਮਾ ਕਹਿੰਦੇ ਆਪਣੇ ਸੇਵਕ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਬਾਹਰ ਕੇ ਮਨ ਚ ਬੋਲੋ ਪਿਆਰਿਓ ਮਨ ਚ ਬਾਹਰ ਤੇ ਬਹੁਤ ਦੁੱਖ ਨੇ ਗੁਰੂ ਗੋਬਿੰਦ ਸਿੰਘ ਨੂੰ ਥੋੜੇ ਦੁੱਖ ਆਏ ਆ ਕਿਤੇ ਬਾਹਰ ਬਾਹਰ ਤੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਐ ਤੂੰ ਕੀ ਵਿਖਾਉਣਾ ਹੈ ਤੂੰ ਲੈ ਕੇ ਜਾ ਆਪਣੀ ਪ੍ਰੋਬਲਮ ਮਹਾਰਾਜ ਸੱਚੇ ਪਾਤਸ਼ਾਹ ਆ ਵੇਖੋ ਜੀ ਮੇਰੇ ਨਾਲ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਲੱਤ ਆ ਹੋ ਗਈ ਮੈਨੂੰ ਸ਼ੂਗਰ ਹੋ ਗਈ ਤੇ ਮਾਰੇ ਕਹਿਣਗੇ ਆ ਜਾ ਮੇਰੇ ਕੋਲ ਆ ਵੇਖ ਆ ਲੱਤਾਂ ਸੜੀਆਂ ਪਈਆਂ ਮੇਰੀਆਂ ਆ ਵੇਖ ਦੇਗ ਵਿੱਚ ਅਗਲਿਆਂ ਨੇ ਬਾਤਾ ਆਲੂ ਵਾਂਗੂ ਉਬਲ ਗਿਆ ਸਰੀਰ ਮੇਰਾ ਆ ਜਾ ਹੱਥ ਲਾ ਕੇ ਵੇਖ ਇੱਥੇ ਜਰਾ ਹੱਥ ਲਾ ਕੇ ਵੇਖ ਆ ਜਾ ਵਿਖਾ ਵੇਖ ਮੇਰੇ ਤੋਂ ਕੀ ਮੰਗਣਾ ਹੈ ਵੀ ਮੇਰੀ ਸ਼ੂਗਰ ਠੀਕ ਕਰ ਦਿਓ ਤੁਸੀਂ ਮੇਰਾ ਬਲੱਡ ਪ੍ਰੈਸ਼ਰ ਠੀਕ ਕਰ ਦਿਓ ਮੇਰੇ ਸਰੀਰ ਨੂੰ ਤੰਗੀ ਆਈ ਪਈ ਹੈ ਗੁਰੂ ਗੋਬਿੰਦ ਸਿੰਘ ਆ ਜਾ ਨੇੜੇ ਮੇਰੇ ਆ ਆ ਆ ਗੱਲ ਸੁਣ ਮੇਰੇ ਆ ਮੇਰਾ ਪੈਰਾਂ ਕੰਨੀ ਵੇਖ ਮੇਰਿਆਂ ਕੰਨੀ ਸੁੱਜਿਆਂ ਨੂੰ ਵੇਖ ਵੇਖ ਕੰਡੇ ਵੱਜੇ ਆ ਫੱਟ ਵੇਖ ਲੈ ਮੇਰੇ ਸਰੀਰ ਤੇ ਮੇਰੇ ਅਜੀਤ ਸਿੰਘ ਤੇ ਜਾ ਕੇ ਵੇਖ ਕਿੰਨੀਆਂ ਕਿੰਨੇ ਕਿੰਨੇ ਤੀਰ ਵੱਜੇ ਆ ਕਿੰਨੇ ਬਰਸ਼ੇ ਵੱਜੇ ਆ ਵੇਖ ਮੇਰੇ ਸਰੀਰ ਕੰਨੀ ਤੇ ਵੇਖ ਲੈ ਕਿਵੇਂ ਉਬਲਿਆ ਉਬਲਿਆ ਪਿਆ ਆਲੂ ਵਾਂਗੂ ਸਾੜਤਾ ਅਗਲਿਆਂ ਨੇ ਤਵੀ ਤੇ ਬਾਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਜਾ ਕੇ ਸੱਚੇ ਪਾਤਸ਼ਾਹ ਮੇਰੇ ਤਨ ਦੇ ਦੁੱਖ ਦੂਰ ਕਰ ਦੋ ਕਹਿਣਗੇ ਆ ਜਾ ਤੈਨੂੰ ਵਿਖਾਵਾਂ ਗਰਦਨ ਕੱਟੀ ਪਈ ਆ ਉਹ ਪਈ ਐ ਜੇਤਾ ਚੱਕੀ ਲਜਾਂਦਾ ਢੜ ਇੱਥੇ ਰਹਿ ਗਿਆ ਫਿਰ ਮਹਾਰਾਜ ਦਿਓਗੇ ਕੀ ਮੈਨੂੰ ਕਹਿਣਗੇ ਉਹ ਦ੍ਰਿੜਤਾ ਲੈ ਮੇਰੇ ਤੋਂ ਉਹ ਹਿੰਮਤ ਲੈ ਜਿਹੜੀ ਤਵੀ ਤੇ ਬਹਿ ਕੇ ਵੀ ਸਟਰੋਂਗ ਰਹਿਣ ਦੀ ਤੇਰੇ 'ਚ ਤਾਕਤ ਹੋਵੇ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਕਹਿਣਗੇ ਕੀ ਚੱਕੀ ਫਿਰਦਾ ਤੂੰ ਆ ਗਿਆ ਮੇਰੇ ਕੋਲ ਵੀ ਮੇਰੇ ਦੀ ਸ਼ੂਗਰ ਹੋ ਗਈ ਮੈਨੂੰ ਮੇਰੇ ਕਰ ਦਿਓ ਜੀ ਠੀਕ ਮੈਨੂੰ ਕਿਹੜੀਆਂ ਚੱਕੀ ਫਿਰਦਾ ਦਵਾਈਆਂ ਆ ਕਿਹੜੀਆਂ ਅਰਦਾਸਾਂ ਲੈ ਕੇ ਬਹਿ ਗਿਆ ਤੂੰ? ਮਹਾਰਾ ਫਿਰ ਕੀ ਦਿਓਗੇ? ਕਹਿੰਦੇ ਆ ਜਾ ਉਹ ਦਿਆਂ ਤੈਨੂੰ ਵੀ ਪੁੱਤ ਵਾਰ ਕੇ ਵੀ ਚੜ੍ਹਦੀ ਕਲਾ ਚ ਕਿਵੇਂ ਰਹੀਦਾ, ਆ ਤੈਨੂੰ ਬੇਪਰਵਾਹੀ ਦਾ ਗੁਣ ਦਿਆਂ, ਬੇਪਰਵਾਹੀ ਦਾ ਗੁਣ ਲੈ ਮੇਰੇ ਤੋਂ, ਅਕਲ ਲੈ, ਦਿਮਾਗ ਸਮਝ ਦਾ ਪੱਧਰ ਵੇਖ, ਮੇਰਾ ਸਮਝ ਦਾ ਪੱਧਰ ਵੇਖ, ਸੁਰਤ ਮਾਈਂਡ ਪਰਸਨੈਲਿਟੀ ਡਿਵੈਲਪਮੈਂਟ ਵੇਖ ਕੈਸੀ ਹੈ। ਇਹ ਮਾਈਂਡ ਡਿਵੈਲਪ ਕਿੱਦਾਂ ਹੋਇਆ ਇਹ ਲੈ ਮੇਰੇ ਤੋਂ ਜੋ ਲੈਣਾ। ਤੂੰ ਧਨ ਦੀ ਗੱਲ ਕਰਦਾ, ਮੈਂ ਕਿਹਦੀ ਗੱਲ ਕਰਦਾ ਭਲਾ? ਬੋਲੋ ਪਿਆਰਿਓ, ਮਨ ਦੀ, ਮੈਂ ਮਨ ਦੀ ਗੱਲ ਕਰਦਾ, ਤੂੰ ਧਨ ਦੀ ਕਰਦਾ। ਮੈਂ ਕਹਿੰਦਾ ਦੁੱਖ ਨੇੜੇ ਨਹੀਂ ਆਉਂਦਾ ਮਨ ਦੇ, ਤੂੰ ਧਨ ਚੱਕੀ ਫਿਰਦਾ। ਭਾਈ ਤਨ ਦੇ ਉੱਤੇ ਤੇ ਦੁੱਖ ਆਉਣੇ ਹੀ ਆਉਣੇ ਨੇ। ਅੱਜ ਅਰਦਾਸ ਕਰਾ ਕੇ ਸ਼ੂਗਰ ਠੀਕ ਕਰਾ ਲੈ, ਬੁੱਢਾ ਹੋਏਗਾ ਸਾਰੇ ਰੋਗ ਲੱਗੀ ਜਾਣੇ ਨੇ, ਮਰਨਾ ਤੇ ਤੈ, 10 ਸਾਲਾਂ ਨੂੰ ਨਹੀਂ, 15 ਨੂੰ, 15 ਨੂੰ ਨਹੀਂ, 50 ਨੂੰ, ਮਰੇਗਾ ਹੀ, ਇਹ ਤੇ ਤੈ ਹੈ ਨਾ। ਪਰ ਜਿਹੜੀ ਚੀਜ਼ ਮੇਰੇ ਤੋਂ ਸਿੱਖਣੀ ਸੀ ਤੂੰ ਉਹ ਕਿਉਂ ਨਹੀਂ ਸਿੱਖਿਆ? ਜੋ ਮੈਂ ਸਿਖਾਉਣਾ ਸੀ ਤੂੰ ਉਹ ਸਿੱਖਣਾ ਸੀ, ਜੋ ਮੈਂ ਕਰਕੇ ਵਿਖਾਇਆ ਤੂੰ ਕਰਕੇ ਵਿਖਾਉਂਦਾ, ਪਰ ਤੂੰ ਤੇ ਸਿੱਖਦਾ ਹੀ ਨਹੀਂ। ਪ੍ਰਭ ਸਿਉਂ ਲਾਗ ਰਹਿਓ ਮੇਰਾ, ਚਿੱਤ ਪਰਮਾਤਮਾ ਨਾਲ ਲੱਗੇ। ਆਦ ਅੰਤ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰਭ ਸਦਾ ਸਹਾਈ। ਧੰਨ ਹਮਾਰਾ ਪਰਮਾਤਮਾ ਨਾਲ ਚਿੱਤ ਲਾ ਲੈ, ਪਰਮਾਤਮਾ ਸਦਾ ਹੀ ਸਹਾਈ ਹੁੰਦਾ ਸਾਡਾ। ਧੰਨ ਹੈ ਮੇਰਾ ਮਿੱਤਰ ਜਿਹੜਾ ਸਦਾ ਹੀ ਨਾਲ ਨਾਲ ਰਹਿੰਦਾ, ਜਿਹੜਾ ਨਾ ਹੌਸਲੇ ਦੇਈ ਜਾਂਦਾ ਰਹਿੰਦਾ। ਭਾਈ ਬੜੇ ਮਿੱਤਰ ਬੜੇ ਦੋਸਤ ਤੁਹਾਨੂੰ ਛੱਡ ਕੇ ਤੁਰ ਜਾਣਗੇ, ਨਹੀਂ ਦੇਣਗੇ ਹੌਸਲਾ ਤੈਨੂੰ ਰੋਂਦੇ ਨੂੰ। ਕਿੰਨਾ ਚਿਰ ਮਾਂ ਦੀ ਗੋਦੀ 'ਚ ਵੜਿਆ ਰਹੇਗਾ, ਕਿੰਨਾ ਚਿਰ ਹੌਸਲਾ ਦਊ ਤੇਰੀ ਮਾਂ? ਇੱਕ ਨਾ ਇੱਕ ਦਿਨ ਛੱਡੂ ਤੈਨੂੰ, ਮਾਂ ਜਾਣਾ ਨਹੀਂ ਮਾਂ ਨੂੰ ਇੱਕ ਦਿਨ ਦੁਨੀਆ 'ਚੋਂ। ਘਰਵਾਲੀ ਦੇ ਹੌਸਲੇ ਤੇ ਕਿੰਨਾ ਚਿਰ ਰਹੇਗਾ, ਕਿੰਨਾ ਚਿਰ ਲੋਕਾਂ ਤੋਂ ਹੌਸਲੇ ਭਾਲਦਾ ਰਹੇਗਾ? ਪਰ ਕਹਿੰਦੇ ਪਰਮਾਤਮਾ ਜਿਹੜਾ ਤੇਰਾ ਮਿੱਤਰ ਹੈ, ਸਦਾ ਤੇਰੇ ਨਾਲ ਹੈ, ਉਹਦੇ ਨਾਲ ਜੇ ਤੇਰਾ ਚਿੱਤ ਲੱਗ ਜੂ। ਆਦ ਅੰਤ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰਭ ਸਦਾ ਸਹਾਈ। ਧੰਨ ਹਮਾਰਾ ਮੀਤ। ਮਹਾਰਾਜ ਕਹਿੰਦੇ ਹੈਰਾਨੀ ਹੁੰਦੀ ਹੈ ਉਹਦਾ ਕੌਤਕ ਵੇਖ ਕੇ ਵੀ ਮੇਰਿਆ ਰੱਬਾ ਇੱਥੇ ਤੱਕ ਦੁੱਖ ਆ ਜਾਂਦੇ ਹੈ, ਅੰਦਰ ਤੱਕ ਜਾਂਦੇ ਹੀ ਨਹੀਂ। ਇਹ ਅਸਚਰਜ ਕੌਤਕ ਇਹ ਹੈ ਕਰਾਮਾਤ ਰੱਬ ਦੀ। ਜੇ ਕਰਾਮਾਤ ਵੇਖਣੀ ਵੀ ਰੱਬ ਕਰਾਮਾਤਾਂ ਕਰਦਾ ਹੈ, ਤੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਓ ਵੀ ਕੰਡਿਆਂ ਤੇ ਬਹਿ ਕੇ ਦੁਖੀ ਕਿਉਂ ਨਹੀਂ ਹੋ ਰਹੇ, ਆਹ ਕਰਾਮਾਤ ਹੈ। ਤੱਤੀ ਤਵੀ ਤੇ ਬਹਿ ਕੇ ਤਪਦੇ ਕਿਉਂ ਨਹੀਂ, ਆਹ ਕਰਾਮਾਤ ਹੈ। ਨੀਆਂ 'ਚ ਖੜ ਕੇ ਸਾਹਿਬਜ਼ਾਦੇ ਰੋਂਦੇ ਕਿਉਂ ਨਹੀਂ, ਆਹ ਕਰਾਮਾਤ ਹੈ। ਲੱਖਾਂ ਦਾ ਮੁਕਾਬਲਾ ਕਰਨ ਲਈ ਗੜੀ ਵਿੱਚੋਂ ਨਿਕਲ ਬਾਹਰ ਕਿਵੇਂ ਗਏ? ਸਾਨੂੰ ਕੋਈ ਬੰਦਾ ਕਵੇ ਵੀ 50 ਬੰਦੇ ਰਾਈਫਲਾਂ ਵਾਲੇ ਬਾਹਰ ਖੜੇ ਹੈ, ਆਪਾਂ ਇੰਨੇ ਆ ਨਾਲੇ ਇੱਥੇ, ਆਪਾਂ 10,000 ਬੰਦਾ, ਆਪਾਂ ਤਾਂ ਵੀ ਨਹੀਂ ਜਾਵਾਂਗੇ। ਆਪਾਂ ਕਹਾਂਗੇ 50 ਬੰਦਿਆਂ ਕੋਲ ਰਾਈਫਲਾਂ ਨੇ, 50 ਛੱਡੋ, ਇੱਕ ਬੰਦੇ ਕੋਲ ਹੀ ਰਾਈਫਲ ਹੋਵੇ ਤਾਂ ਵੀ ਇੰਨੇ ਇੰਨੇ ਬੰਦੇ। ਉਹ ਹਿੰਮਤ ਕਿੱਥੋਂ ਆਈ ਸੀ? ਉਹ ਦ੍ਰਿੜਤਾ ਕਿੱਥੋਂ ਆਈ ਸੀ? ਉਹ ਉਹ ਉਹ ਦਾਤ ਹੈ ਜਿਹੜੀ ਲੈਣੀ ਹੈ, ਉਹ ਕਿੱਥੋਂ ਮਿਲਦੀ ਹੈ? ਪ੍ਰਭ ਸਿਉਂ ਲਾਗ ਰਹਿਓ ਮੇਰਾ ਜੀ। ਹੈਰਾਨੀ ਹੁੰਦੀ ਹੈ ਵੇਖ ਵੇਖ ਕੇ ਵੀ ਮੇਰਿਆ ਰੱਬਾ ਕਿੱਦਾਂ ਤੇ ਕਿੱਦਾਂ ਖੇਡ ਵਰਤਾ ਦਿੰਦਾ, ਇੰਨਾ ਮਜ਼ਬੂਤ ਕਰ ਦਿੰਦਾ ਬੰਦੇ ਨੂੰ ਅੰਦਰੋਂ, ਇੰਨਾ ਸਟਰੋਂਗ ਕਰ ਦਿੰਦਾ। ਲਾਸਟ ਪੰਕਤੀਆਂ ਨੇ, ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ, ਪਰਮਾਤਮਾ ਦੀ ਆ ਅਨੋਖੀ ਖੇਡ ਵੇਖ ਵੇਖ ਕੇ ਅੰਦਰੋਂ ਅੰਦਰੀ ਮੈਂ ਨਿਹਾਲ ਹੁੰਦਾ, ਖੁਸ਼ ਹੁੰਦਾ ਵੀ ਮੇਰਿਆ ਰੱਬਾ, ਕਮਾਲ ਦੀ ਗੱਲ ਨਹੀਂ ਵੀ ਇੰਨੇ ਦੁੱਖ ਆ ਜਾਂਦੇ ਨੇ ਪਰ ਅੰਦਰ ਤੱਕ ਪਹੁੰਚਣ ਹੀ ਨਹੀਂ ਦਿੰਦਾ, ਵਿਚਾਲੇ ਕਿੱਥੇ ਕੁ ਖੜਾ ਹੁੰਦਾ ਹੈ ਵੀ ਤਨ ਤੱਕ ਆ ਗਏ ਤੇ ਸੁਰਤ ਤੱਕ ਪਹੁੰਚਦੇ ਨਹੀਂ, ਕਿੱਥੇ ਕੁ ਖੜਦਾ ਹੈ ਵਿਚਾਲੇ? ਉਹ ਤੇ ਭਾਈ ਸੁਰਤ ਦੇ ਵਿੱਚ ਖੜਾ, ਸੁਰਤ ਦੇ ਸੁਰਤ ਤੱਕ ਦੁੱਖ ਆਉਣਾ ਹੁੰਦਾ ਹੈ, ਉੱਥੇ ਕੌਣ ਪਹੁੰਚ ਜਾਂਦਾ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਅਕਲ, ਉਹ ਗਿਆਨ, ਉਹ ਸਮਝ ਦਾ ਪੱਧਰ ਐਡਾ ਉੱਚਾ ਹੈ ਵੀ ਦੁੱਖ ਨੇੜੇ ਨਹੀਂ ਆ ਸਕਦਾ। ਲਾਸਟ ਪੰਕਤੀਆਂ ਨੇ ਸੁਣ ਲਓ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖੋ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਕਹਿੰਦੇ ਤੂੰ ਵੀ ਉਹਨੂੰ ਸਿਮਰ ਸਿਮਰ ਕੇ ਆਨੰਦ ਚ ਰਹਿਣਾ ਸਿੱਖ ਲੈ। ਜੇ ਔਖੀ ਘੜੀ ਵੇਖਣ ਨਹੀਂ ਦਿੰਦਾ ਜਿਹੜੇ ਉਹਦੇ ਨਾਲ ਚਿੱਤ ਜੋੜ ਲੈਂਦੇ ਤੇ ਤੂੰ ਵੀ ਉਹਨੂੰ ਚੇਤੇ ਕਰ ਲੈ ਵੀ ਤੈਨੂੰ ਵੀ ਆਨੰਦ ਚ ਰਵੇ। ਤੂੰ ਤੇਰੇ ਕੋਲੇ 20 ਕਿੱਲੇ ਤੇ ਹੈ ਨੇ ਪਰ ਆਨੰਦ ਹੈ ਨਹੀਂ। ਤੇਰੇ ਕੋਲੇ ਤੇਰੇ ਕੋਲ ਕੈਨੇਡਾ ਦਾ ਵੀਜ਼ਾ ਤੇ ਹੈ ਪਰ ਤੇਰੇ ਕੋਲ ਆਨੰਦ ਹੈ। ਤੇਰੇ ਕੋਲ ਪੀਆਰ ਤੇ ਹੈ, ਸਿਟੀਜ਼ਨਸ਼ਿਪ ਤੇ ਹੈ ਅਮਰੀਕਾ ਦੀ, ਪਰ ਤੇਰੇ ਕੋਲ ਆਨੰਦ ਹੈ। 100 ਕਿੱਲੇ ਦਾ ਮਾਲਕ ਹੈ, ਗੱਡੀਆਂ ਤੇਰੇ ਕੋਲ ਨੇ, ਸਭ ਕੁਝ ਤੇਰੇ ਕੋਲ ਹੈ, ਪਰ ਤੇਰੇ ਕੋਲ ਆਨੰਦ ਹੈ ਨਹੀਂ। ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਦਾ ਬਣ ਵੀ ਘਰ ਬਾਰ ਲੁੱਟਿਆ ਗਿਆ, ਬੱਚੇ ਸ਼ਹੀਦ ਹੋ ਗਏ, ਕੰਡਿਆਂ ਦੀ ਸੇਜ ਤੇ ਪਿਆ, ਪਰ ਮੇਰੇ ਕੋਲ ਕੀ ਹੈ ਭਲਾ ਆਨੰਦ। ਤੇ ਇਹ ਕਿਵੇਂ ਆ ਸਕਦਾ ਹੈ? ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਵਡਾਈ। ਆਹੀ ਤੇ ਵਡਿਆਈ ਹੈ ਰੱਬ ਦੀ। ਕਿਸੇ ਚ ਕੋਈ ਚੀਜ਼ ਹੈ ਨਹੀਂ, ਬਾਹਰਲਾ ਮਟੀਰੀਅਲ ਹੈ ਨਹੀਂ, ਬਾਹਰ ਕੱਖ ਵੀ ਨਹੀਂ, ਪਰ ਅੰਦਰ ਆਨੰਦ ਹੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜੈ। ਇਹੀ ਤੇ ਹੈਰਾਨੀ ਵਾਲੀ ਗੱਲ ਹੈ ਭਾਈ। ਪਰ ਇਹ ਸ਼ੁਰੂਆਤ ਤਾਂ ਹੋਊ ਜੇ ਗਿਆਨ ਲੈਣਾ ਸ਼ੁਰੂ ਕਰਾਂਗੇ। ਇਹ ਸੁਰਤ ਚਾਹੀਦੀ ਹੈ। ਇਹ ਤਨ ਤੱਕ ਤਾਂ ਦੁੱਖ ਆਉਣਾ, ਜੇ ਮਨ ਅੰਦਰੋਂ ਆ ਪੱਧਰ ਸੋਚ ਦਾ ਪੱਧਰ ਹੀ ਉੱਚਾ ਕਰਨਾ ਪੈਣਾ, ਸੋਚ ਦਾ ਪੱਧਰ ਉੱਚਾ ਕਰਨਾ ਪੈਣਾ ਤਾਂ ਦੁੱਖ ਛੋਟੇ ਹੋਣਗੇ। ਜੇ ਅਸੀਂ ਛੋਟੇ ਆ ਫਿਰ ਦੁੱਖ ਵੱਡੇ ਹੋਣਗੇ, ਤੇ ਜੇ ਤੂੰ ਤਕੜੀ ਜੀ ਸ਼ਖਸੀਅਤ ਬਣ ਗਿਆ ਦੁੱਖ ਤੇ ਆਪੇ ਛੋਟੇ ਰਹਿ ਜਾਣਗੇ। ਜਦੋਂ ਤੇਰਾ ਦਿਮਾਗ ਐਡਾ ਵਿਕਸਿਤ ਹੋ ਗਿਆ ਫਿਰ ਤਕਲੀਫਾਂ ਤਾਂ ਛੋਟੀਆਂ ਹੋਣਗੀਆਂ। ਜੇ ਬੰਦਾ ਛੋਟਾ ਹੈ ਫਿਰ ਤਕਲੀਫਾਂ ਬਹੁਤ ਵੱਡੀਆਂ ਹੋਣਗੀਆਂ। ਪ੍ਰੋਬਲਮ ਇਹ ਹੈ ਇੱਥੇ ਲੋਕ ਨਾ ਪੈਸੇ ਨਾਲ ਵੱਡਾ ਬਣਨਾ ਚਾਹੁੰਦੇ ਆ। ਮਹਿੰਗੇ ਪੈਲਸ ਵਿੱਚ ਵਿਆਹ ਕਰਾਂਗੇ ਮਹਿੰਗੇ ਹੋ ਜਾਾਂਗੇ, ਮਹਿੰਗੀ ਗੱਡੀ 'ਚ ਬੈਠਾਂਗੇ ਮਹਿੰਗੇ ਹੋ ਜਾਾਂਗੇ, ਮਹਿੰਗਾ ਘਰ ਖਰੀਦਾਂਗੇ ਮਹਿੰਗੇ ਹੋ ਜਾਾਂਗੇ, ਮਹਿੰਗੇ ਮਹਿੰਗੇ ਕੱਪੜੇ ਪਾ ਕੇ ਮਹਿੰਗੇ ਹੋ ਜਾਾਂਗੇ। ਨਾ, ਅਕਲ ਨਾਲ ਮਹਿੰਗਾ ਹੁੰਦਾ ਹੈ ਬੰਦਾ। ਸੋਚ ਦਾ ਪੱਧਰ ਜਿਹਦਾ ਵੱਡਾ ਹੈ ਉਹ ਮਹਿੰਗਾ ਹੈ। ਏਡਾ ਵੱਡਾ ਭੁਲੇਖਾ ਸਾਡੇ ਮਨ ਵਿੱਚ ਪੈ ਗਿਆ। ਸਸਤਾ ਹੈ ਜਿਹੜਾ ਬੰਦਾ ਅਕਲ ਵਾਲੇ ਪਾਸਿਓਂ, ਉਹਨੇ ਸਸਤਾ ਹੀ ਰਹਿਣਾ ਹੈ। ਜਿੰਨਾ ਮਰਜ਼ੀ ਕਰੋੜਾਂ ਰੁਪਇਆ ਕਮਾ ਲਵੇ, ਅਰਬਾਂ ਦੀਆਂ ਜਾਇਦਾਦਾਂ ਬਣਾ ਲਵੇ, ਜਿਹਦਾ ਅਕਲ ਦਾ ਪੱਧਰ ਨੀਵਾਂ ਹੈ ਉਹ ਨੀਵਾਂ ਹੀ ਰਹੇਗਾ, ਨੀਚ ਰਹੇਗਾ ਉਹ ਬੰਦਾ ਜਿਹਦਾ ਅਕਲ ਦਾ ਪੱਧਰ ਨੀਚ ਹੈ। ਅਕਲ ਨਹੀਂ ਜਿਹਨੂੰ ਆਈ, ਸਮਝ ਦਾ ਪੱਧਰ ਜਿਹਦਾ ਨੀਵਾਂ, ਨੀਚ ਉਹ ਹੈ। ਅਕਲ ਲੈ ਕੇ ਆਈਏ, ਸਮਝ ਲੈ ਕੇ ਆਈਏ। ਇਸ ਕਰਕੇ ਮਹਿੰਗੇ ਅਸੀਂ ਵਿਚਾਰਾਂ ਕਰਕੇ ਸੋਚ ਕਰਕੇ ਮਹਿੰਗੇ ਹੋਣਾ ਭਾਈ। ਕੋਈ ਵੀ ਬੰਦਾ ਇਦਾਂ ਮਹਿੰਗਾ ਨਹੀਂ ਹੋ ਸਕਦਾ। ਤਾਂ ਕਰਕੇ ਮਹਿੰਗੇ ਹੋਵੋ, ਉੱਚੇ ਹੋਵੋ, ਸਮਝ ਦਾ ਪੱਧਰ ਉੱਚਾ ਕਰੋ, ਤਕਲੀਫਾਂ ਛੋਟੀਆਂ ਹੁੰਦੀਆਂ ਜਾਣਗੀਆਂ। ਸਮਝ ਦਾ ਪੱਧਰ ਇੰਨਾ ਉੱਚਾ ਹੋਵੇ ਕਿ ਮੌਤ ਵੀ ਛੋਟੀ ਹੋ ਜਾਵੇ, ਮੌਤ ਵੀ ਛੋਟੀ ਹੋ ਜਾਵੇ। ਹੋ ਜਾਂਦੀ ਹੈ, ਮੌਤ ਵੀ ਛੋਟੀ ਲੱਗਣ ਲੱਗ ਪੈਂਦੀ ਹੈ ਬੰਦੇ ਦੀ, ਸਮਝ ਦਾ ਪੱਧਰ ਇੰਨਾ ਉੱਚਾ ਹੋ ਜਾਂਦਾ। ਇਹ ਸੱਚ ਹੈ। ਕਿਸੇ ਵਾਸਤੇ ਸ਼ੂਗਰ ਬਹੁਤ ਵੱਡੀ ਹੈ, ਪਰ ਕਿਸੇ ਵਾਸਤੇ ਕੋਈ ਗੱਲ ਨਹੀਂ। ਇੱਦਾਂ ਹੁੰਦੇ ਨਹੀਂ ਬੰਦੇ, ਫਲਾਣਾ ਸਿਆ ਤੈਨੂੰ ਸ਼ੂਗਰ ਹੋ ਗਈ, ਉਹ ਮੈਂ ਸੁਣਿਆ ਹੈ। ਇੱਕ ਕਹਿੰਦਾ ਹਾਂ ਭਾਈ ਸ਼ੂਗਰ, ਡਾਕਟਰਾਂ ਨੇ ਦੱਸ, ਸ਼ੂਗਰ ਵਾਲੇ ਦਾ ਕਾਹਦਾ ਜਿਉਣਾ ਹੁੰਦਾ, ਨਾ ਕੋਈ ਮਿੱਠਾ ਖਾ ਸਕਦੇ ਹਾਂ, ਡਾਕਟਰ ਨੇ ਸਾਰਾ ਕੁਝ ਬੰਦ ਕਰਤਾ, ਹੁਣ ਤੇ ਬਸ ਫਿੱਕੀ ਹੋ ਗਈ ਜ਼ਿੰਦਗੀ। ਵੇਖੋ ਤੇ ਸਹੀ ਕਿੰਨੀ ਨੈਗੇਟਿਵਿਟੀ ਹੈ ਇਸ ਬੰਦੇ 'ਚ। ਅੱਕਿਆ ਨਹੀਂ ਪਿਆ, ਇਹਨੂੰ ਸ਼ੂਗਰ ਕਿੱਡੀ ਵੱਡੀ ਲੱਗਦੀ ਹੈ ਕਿਉਂਕਿ ਆਪ ਬਹੁਤ ਛੋਟਾ ਹੈ। ਤੇ ਇੱਕ ਬੰਦੇ ਨੂੰ ਤੁਸੀਂ ਪੁੱਛਿਓ, ਓਏ ਫਲਾਣਾ ਸਿਆ, ਡਾਕਟਰ ਕਹਿੰਦੇ ਤੈਨੂੰ ਕੈਂਸਰ ਹੋ ਗਿਆ, ਪਤਾ ਕੀ ਕਹਿੰਦਾ? ਇੰਨਾ ਕੁਝ ਇਹ ਵਿੱਚ ਹੀ ਤੁਰਿਆ ਫਿਰਦਾ, ਵਿੱਚ ਹੀ ਕੈਂਸਰ ਤੁਰਿਆ ਫਿਰੂ, ਕਿਹੜੀ ਪਰਵਾਹ। ਵੇਖੋ ਇਹ ਬੰਦਾ ਵੱਡਾ ਹੈ, ਇਹਨੂੰ ਕੈਂਸਰ ਛੋਟਾ ਲੱਗਦਾ। ਸ਼ੂਗਰ ਵਿੱਚ ਹੀ ਤੁਰੀ ਫਿਰੂ, ਇਹਦਾ ਕੀ ਹੈ? ਇਹਦੇ ਲਈ ਸ਼ੂਗਰ ਛੋਟੀ ਦੀ ਚੀਜ਼ ਹੈ, ਉਹਦੇ ਲਈ ਕਿੱਡੀ ਵੱਡੀ ਹੈ? ਜਿਹੜਾ ਜਿੰਨਾ ਵੱਡਾ ਹੈ ਉਹਨਾਂ ਦੁੱਖ ਉਹਦੇ ਲਈ ਬੋਲੋ ਛੋਟਾ ਹੈ। ਜੇ ਆਪ ਵੱਡਾ ਹੈ ਤੇ ਦੁੱਖ ਛੋਟਾ ਹੈ, ਤੇ ਜੇ ਤੁਸੀਂ ਆਪ ਛੋਟੇ ਹੋ ਫਿਰ ਦੁੱਖ ਬਹੁਤ ਵੱਡੇ। ਤੇ ਸਮਝ ਦਾ ਪੱਧਰ ਵੱਡਾ ਕਰਾਂਗੇ ਤੇ ਦੁੱਖ ਛੋਟੇ ਛੋਟੇ ਲੱਗਣਗੇ। ਤੇ ਤੁਸੀਂ ਜੇ ਹੁਣ ਕਹੋ ਵੀ ਨਹੀਂ ਫਿਰ ਇਹਦਾ ਮਤਲਬ ਇਹ ਹੋਇਆ ਵੀ ਵੱਡੇ ਕਰੀਏ ਆਪਣੇ ਆਪ ਨੂੰ, ਦੁੱਖ ਛੋਟੇ ਹੋ ਜਾਣਗੇ, ਕੀ ਕਰਾਂਗਾ ਵੀ ਵੱਡੀ ਕੋਠੀ ਖਰੀਦ ਲੈਂਦੇ ਹਾਂ। ਜ਼ਮੀਨਾਂ ਖਰੀਦ ਲੈਂਦੇ ਆ, ਪੈਸਾ ਜ਼ਿਆਦਾ ਕਮਾਉਂਦੇ ਆ, ਵੱਡੇ ਹੋ ਜਾਾਂਗੇ। ਮੈਂ ਵੱਡਾ ਸਮਝਦਾ ਪੱਧਰ ਕਰਨ ਦੀ ਗੱਲ ਕਰਦਾ, ਸਮਝਦਾ ਪੱਧਰ ਵੱਡਾ ਕਰੇਗਾ ਤਾਂ ਵੱਡਾ ਹੋਏਗਾ, ਨਹੀਂ ਤੇ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋ ਚਿੰਤਾ ਰੋ। ਕੌਣ ਵੱਡਾ? ਮਾਇਆ ਵਡਿਆਈ। ਸੋ ਵੱਡਾ ਜੇ ਰਾਮ ਲਿਵ ਲਾਈ, ਭੂਮੀਆਂ ਭੂਮ ਉੱਪਰ ਨਿਤ ਲੂਜੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਦੁੱਖਾਂ ਨੂੰ ਬਹੁਤ ਛੋਟੇ ਕਰਨਾ। ਇਹਦੇ ਲਈ ਕੀ ਕਰਨਾ ਪਊ ਭਾਈ? ਆਪ ਆਪਾਂ ਨੂੰ ਸਾਡੀ ਸਮਝ ਦਾ ਪੱਧਰ ਵੱਡਾ ਕਰਨਾ, ਵੱਡੇ ਬੰਦੇ। ਤੇ ਸਮਝ ਦਾ ਪੱਧਰ ਕਦੋਂ ਵੱਡਾ ਹੁੰਦਾ ਹੈ? ਜਦੋਂ ਗਿਆਨ ਲੈਂਦੇ ਆ। ਤੇ ਗਿਆਨ ਕੀ ਹੈ? ਸਾਡਾ ਗੁਰੂ। ਗਿਆਨ ਲੈਂਦੇ ਆ ਜਦੋਂ ਸਮਝ ਦਾ ਪੱਧਰ ਵੱਡਾ ਹੁੰਦਾ ਹੈ। ਜਿੰਨਾ ਤੂੰ ਅੰਦਰੋਂ ਵੱਡਾ ਹੋਈ ਜਾਏਗਾ, ਉਹਨੇ ਤੇਰੇ ਦੁੱਖ ਤਕਲੀਫਾਂ ਛੋਟੀਆਂ ਛੋਟੀਆਂ ਲੱਗਣਗੀਆਂ, ਤੇ ਮੌਤ ਵੀ ਛੋਟੀ ਜੀ ਲੱਗੂ। ਵੀ ਮਰਨਾ ਹੈ, ਚੱਲ ਕੋਈ ਨਹੀਂ। ਹੁਣ ਮੌਤ ਬਹੁਤ ਵੱਡੀ ਹੈ ਸਾਡੇ ਲਈ, ਸਾਡੇ ਲਈ ਤੇ ਸ਼ੂਗਰ ਬਹੁਤ ਵੱਡੀ, ਮੌਤ ਤੇ ਜੇ ਬਹੁਤ ਵੱਡੀ ਗੱਲ ਹੈ। ਸਾਡੇ ਲਈ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਬਹੁਤ ਵੱਡੀਆਂ। ਮੇਰਾ ਖਿਆਲ ਇੱਥੇ ਤੱਕ ਪਕੜ ਚ ਆ ਗਈ ਗੱਲ, ਕਾਫੀ ਸਮਝ ਚ ਆ ਗਈ ਨਾ, ਵੀ ਆਪਾਂ ਸਮਝ ਦਾ ਪੱਧਰ ਵੱਡਾ ਕਰਨਾ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ, ਆਉਣਗੇ ਜ਼ਰੂਰ ਪਰ ਜਾਣੇਗਾ ਨਹੀਂ ਤੂੰ ਦੁੱਖਾਂ ਨੂੰ, ਫਿਰ ਕਿਉਂਕਿ ਆਪ ਬਹੁਤ ਵੱਡਾ ਹੋ ਗਿਆ ਨਾ, ਫਿਰ ਦੁੱਖਾਂ ਨੂੰ ਵੀ ਜਾਣੇਗਾ, ਹੋਈ ਜਾਂਦਾ ਚੱਲੀ ਜਾਂਦਾ, ਫਿਰ ਸਾਰਾ ਕੋਈ ਬੰਦਾ ਪਰਵਾਹ ਨਹੀਂ ਕਰਦਾ। ਚਲੋ ਹੁਣ ਇੱਥੇ ਤੱਕ ਗੱਲ ਸਮਝ ਆ ਗਈ, ਹੁਣ ਆਪਾਂ ਇਤਿਹਾਸ ਦੀ ਗੱਲ ਕਰੀਏ। ਪਰ ਚੇਤਾ ਰੱਖਿਓ ਹੁਣ ਜਿਹੜੀ ਗੱਲ ਕਰਦੇ ਸੀ ਵੀ ਔਖੀ ਘੜੀ ਨਾ ਦੇਖਣ ਦੇਈ, ਤਨ ਨੂੰ ਕਿ ਮਨ ਨੂੰ? ਮਨ ਨੂੰ, ਮਨ ਨੂੰ ਨੇੜੇ ਨਹੀਂ ਲੱਗਣ ਦਿੰਦਾ ਦੁੱਖ ਕਹਿੰਦੇ ਤੋਂ। ਇੰਨਾ ਬੇਪਰਵਾਹ ਹੁੰਦਾ ਗੁਰੂ ਦਾ ਸਿੱਖ ਵੀ ਦੁੱਖ ਉਹਦੇ ਨੇੜੇ ਆ ਨਹੀਂ ਸਕਦਾ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ। ਇਹ ਗੱਲ ਤਨ ਦੀ ਹੋ ਰਹੀ ਹੈ ਕਿ ਤੱਤੀ ਵਾਹ ਮਨ ਦੀ ਗੱਲ ਚੱਲਦੀ ਹੈ? ਬੋਲੋ, ਮਨ ਨੂੰ ਨਹੀਂ ਲੱਗਦੀ ਤੱਤੀ ਵਾਹ। ਤੱਤੀ ਵਾਹ ਮਤਲਬ ਵੀ ਅੰਦਰੋਂ ਬੰਦਾ ਸ਼ਾਂਤ ਰਹਿੰਦਾ ਹੈ, ਬਾਹਰ ਜੋ ਮਰਜ਼ੀ ਹੋਈ ਜਾਵੇ। ਤੱਤੀ ਵਾਹ ਵੀ ਲੱਗਣ ਨਾ ਦੇਵੇ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਨਾ ਜੀ ਦੇਵੇ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਨਾ ਦੇਵੇ। ਪੜੋ ਪੜੋ ਪੜੋ ਸਾਰੇ। ਲੱਗਣ ਨਾ ਜੀ ਦੇਵੇ ਤੱਤੀ ਵਾਹ ਵੀ ਸਾਈਆਂ ਵਾਹ ਵੀ ਹਾਂ ਤੱਤੀ ਵਾਹ ਵੀ ਲੱਗਣ ਨਾ ਦੇਵੇ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਦਾ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਦਾ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਲੱਗਣ ਨਾ ਜੀ ਦੇਵੇ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਨਾ ਦੇਵੇ ਜਿੰਨਾ ਦਾ ਰਾਖਾ ਆਪ ਹੋ ਗਿਆ। ਤੱਤੀ ਵਾਹ ਵੀ ਲੱਗਣ ਨਾ ਦੇਵੇ ਜਿੰਨਾ ਦਾ ਰਾਖਾ ਆਪ ਹੋ ਹਮਾਰਾ ਸੁਹਾਗ। ਸਗਲ ਕਟਾਕਾ ਅੰਦਰ ਜਾਂਦਾ ਜਦੋਂ ਮਨ ਰੱਬ ਨਾਲ ਜੁੜ ਜਾਂਦਾ ਹੈ ਨਾ ਟਿਕ ਜਾਂਦਾ ਚੀਤ ਲੱਗ ਜਾਂਦਾ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਇਹਨੂੰ ਕਹਿੰਦੇ ਨੇ ਥਿਰ ਘਰ ਬੈਸੋ ਹੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਭਾ ਕਾਜ ਸੁਭਾ ਇਹਨੂੰ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਸਾਰੇ ਦੁੱਖ ਬਾਹਰ ਹੀ ਰਹਿ ਜਾਂਦੇ ਆ ਸੁਰਤ ਤੱਕ ਟੱਚ ਹੀ ਨਹੀਂ ਕਰਦੇ ਇਹ ਦੁੱਖ ਤਕਲੀਫਾਂ ਸੁਰਤ ਤੱਕ ਟੱਚ ਨਹੀਂ ਕਰਦੀਆਂ ਸੁਰਤ ਅੰਦਰੋਂ ਬੇਪਰਵਾਹ ਐ ਹੋ ਗਿਆ ਕਹਿੰਦੇ ਕੋਈ ਗੱਲ ਨਹੀਂ ਐ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਜੀ ਹੁਣ ਐ ਹੋ ਗਿਆ ਕਹਿੰਦੇ ਤਾਂ ਵੀ ਕੋਈ ਗੱਲ ਨਹੀਂ ਹੁਣ ਜੀ ਮੌਤ ਆਪਣੀ ਆ ਗਈ ਕਹਿੰਦੇ ਤਾਂ ਵੀ ਕੋਈ ਗੱਲ ਨਹੀਂ ਇੰਨਾ ਪੱਧਰ ਉੱਚਾ ਐਡੀ ਬੇਪਰਵਾਹੀ ਤੇ ਅਸੀਂ ਗੁਰੂ ਸਾਹਿਬ ਤੋਂ ਇਹ ਦਾਤ ਲੈ ਲਈ ਸੀ ਬੇਪਰਵਾਹੀ ਦੀ ਵੀ ਆਹ ਕਿਵੇਂ ਆਉਂਦੀ ਹੈ ਤੁਸੀਂ ਕੰਡਿਆਂ ਤੇ ਵੀ ਖੁਸ਼ ਰਹਿੰਦੇ ਆ ਅਸੀਂ ਬੈੱਡ ਤੇ ਵੀ ਔਖੇ ਹਾਂ ਫਿਰ ਉਹਨਾਂ ਨੇ ਸਾਨੂੰ ਇੱਕੋ ਹੀ ਜਵਾਬ ਦੇਣਾ ਸੀ ਵੀ ਸਮਝ ਦਾ ਪੱਧਰ ਉੱਚਾ ਕਰ ਮੇਰੇ ਬਰਾਬਰ ਖੜਾ ਕੇ ਸਾਡੇ ਵਾਲਿਆਂ ਨੇ ਸੋਚ ਲਿਆ ਵੀ ਦਮਾਲੇ ਦਸਤਾਰਾਂ ਚੋਲੇ ਤੇ ਬਸ ਇਹਦੇ ਨਾਲ ਗੁਰੂ ਸਾਹਿਬ ਦੇ ਬਰਾਬਰ ਹੋ ਜਾਾਂਗੇ ਆਖੋ ਸਤਨਾਮ ਐਂ ਹੀ ਸੋਚ ਲਿਆ ਫਿਰ ਅਸੀਂ ਵੀ ਇਹਨੂੰ ਕਹਿੰਦੇ ਆ ਵੀ ਬਾਬਾ ਗੁਰੂ ਸਾਹਿਬ ਵਰਗੇ ਬਣੋ ਵੀ ਮਹਾਰਾਜ ਵੀ ਚੋਲਾ ਪਾਉਂਦੇ ਸੀ ਆਪਾਂ ਵੀ ਪਾ ਲਓ ਮਹਾਰਾਜ ਵੀ ਪੱਗ ਬੰਨਦੇ ਸੀ ਆਪਾਂ ਵੀ ਬੰਨ ਲਓ ਮੇਰੇ ਵਰਗੇ ਇਦਾਂ ਹੀ ਆਪਾਂ ਸੋਚਿਆ ਗੁਰੂ ਸਾਹਿਬ ਵਰਗੇ ਲੱਗਦੇ ਕਿ ਨਹੀਂ ਵੇਖੋ ਐਨ ਫੋਟੋ ਨਾਲ ਫੋਟੋ ਮਿਲਾ ਕੇ ਵੇਖੋ ਵੀ ਮਹਾਰਾਜ ਦੇ ਪੁੱਤ ਬਣ ਗਏ ਅਸੀਂ ਕਰਨਾ ਸੀ ਸਮਝ ਦਾ ਪੱਧਰ ਉੱਚਾ ਇਹ ਤੇ ਠੀਕ ਹੈ ਵੀ ਬਾਹਰੋਂ ਵੀ ਤੂੰ ਲੱਗ ਉਦਾਂ ਦਾ ਤੇ ਅੰਦਰੋਂ ਪਰ ਪਹਿਲਾਂ ਅੰਦਰੋਂ ਠੀਕ ਹੁੰਦਾ ਫਿਰ ਬਾਹਰੋਂ ਵੀ ਹੋ ਜਾਂਦੇ ਆਪਾਂ ਤੇ ਸਾਡੇ ਇਦਾਂ ਹੀ ਭੁਲੇਖਾ ਪੈ ਗਿਆ ਵੀ ਬਾਹਰੋਂ ਇਦਾਂ ਬਣ ਜਾਓ ਬਸ ਗੁਰੂ ਸਾਹਿਬ ਵਰਗੇ ਲੱਗਦੇ ਤੇ ਹੈ ਨਾ ਨਾ ਸਮਝ ਦਾ ਪੱਧਰ ਤੇਰਾ ਕਿੱਥੇ ਗੁਰੂ ਸਾਹਿਬ ਦੀ ਸੋਚ ਕਿੱਥੇ ਤੇਰੀ ਕਿੱਥੇ ਉਹ ਕਿੱਥੇ ਅਸੀਂ ਇਸ ਕਰਕੇ ਸਮਝ ਦਾ ਪੱਧਰ ਜਿੱਦਣ ਤੇਰਾ ਗੁਰੂ ਵਰਗਾ ਹੋਇਆ ਉਦਣ ਕਰ ਉਦਣ ਮੰਨਿਆ ਜਾਊ ਵੀ ਆਹ ਗੁਰੂ ਵਰਗਾ ਇਹ ਇਹ ਡਰਦਾ ਨਹੀਂ ਇਹ ਹੈ ਨਿਡਰ ਇਹ ਹੈ ਨਿਰਭਉ ਇਹ ਹੈ ਕਾਇਮ ਚੜ੍ਹਦੀ ਕਲਾ ਇਹ ਨਹੀਂ ਦੁੱਖ ਨੂੰ ਪਰਵਾਹ ਕਰਦਾ ਇਹ ਬੇਪਰਵਾਹ ਹੈ ਇਹ ਬੇਪਰਵਾਹੀ ਆਵੇ ਉਹ ਕਿਸੇ ਧੀ ਭੈਣ ਵਿੱਚ ਗੁਰੂ ਸਾਹਿਬ ਦੀ ਬੱਚੀ ਵਿੱਚ ਧੀ ਪੁੱਤ ਕੋਈ ਵੀ ਸਾਡੇ ਚੋਦਾਂ ਦਾ ਬਣ ਸਕਦਾ ਕੋਈ ਵੀ ਬਣ ਸਕਦਾ ਇਹ ਤੇ ਅੰਦਰਲੀ ਗੱਲ ਹੈ ਉਹ ਉਹ ਅੰਦਰ ਦਾ ਪੱਧਰ ਉੱਚਾ ਹੋਣਾ ਚਾਹੀਦਾ ਬਸ ਲਓ ਆਓ ਹੁਣ ਜਿਹੜੀ ਗੱਲ ਕਰ ਲਈਏ ਸਾਢੇ ਤਿੰਨ ਵੱਜ ਗਏ ਆ ਡੇਢ ਘੰਟਾ ਤੁਸੀਂ ਬੜੇ ਟਿਕਾ ਨਾਲ ਸੁਣਿਆ ਆਪਾਂ ਅੱਧਾ ਕੁ ਘੰਟਾ ਨਾ ਹੁਣ ਹੋਰ ਚਾਰ ਵਜੇ ਆਪਾਂ ਸਮਾਪਤੀ ਕਰਾਂਗੇ ਟਿਕਾ ਪੂਰਾ ਬਣਾ ਕੇ ਰੱਖਿਓ ਹਿੱਲ ਜੁੱਲ ਆਪਾਂ ਬਿਲਕੁਲ ਨਹੀਂ ਕਰਨਾ ਤੇ ਆਪਾਂ ਅੱਜ ਇੱਕ ਰਾਤ ਦਾ ਹੀ ਜ਼ਿਕਰ ਕਰੀਏ ਬਸ ਜਿਹੜੀ ਆਉਣੀ ਹੈ ਵੱਡੇ ਸਾਹਿਬਜ਼ਾਦੇ ਤੇ ਛੋਟੇ ਇਹ ਦੋਵਾਂ ਦੀ ਅੱਜ ਦੀ ਰਾਤ ਦੀ ਗੱਲ ਕਰੀਏ ਜਿਹੜੀ ਆ ਰਹੀ ਹੈ 20 ਦਸੰਬਰ 6 ਪੋ ਕੱਲ ਵਾਲਾ ਜਿਹੜਾ ਦਿਨ ਸੀ ਉਦੋਂ ਵੀ ਤਰੀਕਾਂ ਇਹੋ ਹੀ ਸੀ ਆਹੀ ਡੇਟ ਸੀ ਸੇਮ 20 ਦਸੰਬਰ 6 ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰੂ ਸਾਹਿਬ ਨੇ 7 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ ਜ਼ਾਲਮਾਂ ਨੇ 7 ਮਹੀਨੇ ਲੰਮਾ ਟਾਈਮ ਘੇਰਾ ਪਾਉਣ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ ਦਰਖਤਾਂ ਦੇ ਪੱਤੇ ਤੱਕ ਲਾ ਲਾ ਖਾਧੇ ਜਦੋਂ ਰਾਸ਼ਨ ਮੁੱਕ ਗਿਆ ਸੱਤ ਵੀ ਲਾ ਲਾ ਖਾਧੇ ਇਹ ਵੀ ਲਿਖਿਆ ਬਹੁਤ ਭਿਆਨਕ ਸਮਾਂ ਆਇਆ ਪਰ ਦ੍ਰਿੜਤਾ ਬੜੀ ਸੀ ਸਿੰਘ ਬੜੇ ਪੱਕੇ ਰਹੇ ਕਾਇਮ ਡੋਲਣ ਵਾਲੇ ਡੋਲੇ ਵੀ ਕਿਉਂਕਿ ਗਿਆਨ ਸਮਝ ਹੈ ਜਿਹੜੀ ਇਹ ਲੈਣ ਦਾ ਵਿਸ਼ਾ ਦੇਣ ਦਾ ਵਿਸ਼ਾ ਹੈ ਸਮਝ ਦਿੱਤੀ ਨਹੀਂ ਜਾ ਸਕਦੀ ਜੇ ਅਗਲਾ ਸਮਝ ਲੈਣਾ ਨਹੀਂ ਚਾਹੁੰਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਗੰਗੂ ਸਮਝ ਗਿਆ ਸੀ ਪਿਆਰੇ ਮਾਤਾ ਗੁਜਰੀ ਨੇ ਸਮਝਾਇਆ ਹੋਣਾ ਕਿ ਨਹੀਂ ਸਮਝਾਇਆ ਹੋਣਾ ਸਮਝਾਇਆ ਸੀ ਗੰਗੂ ਸਮਝ ਗਿਆ ਸੀ ਫਿਰ ਤੂੰ ਕਿਹੜੇ ਬਾਗ ਦੀ ਮੂੜੀ ਹੈ ਜਿਹੜਾ ਕਹਿੰਦਾ ਦੁਨੀਆ ਨੂੰ ਸਮਝਾ ਲਾਂਗੇ ਆਖੋ ਸਤਿਨਾਮ ਤੂੰ ਕਿਹੜੇ ਬਾਗ ਦੀ ਪਿਰਥੀ ਚੰਦ ਸਮਝ ਗਿਆ ਸੀ ਗੁਰੂ ਰਾਮਦਾਸ ਜੀ ਦਾ ਪੁੱਤ ਸੀ ਸਮਝ ਗਿਆ ਸੀ ਇਹ ਤੇ ਸਮਝ ਤੇ ਲੈਣ ਦਾ ਵਿਸ਼ਾ ਹੈ ਦਿੱਤੀ ਨਹੀਂ ਜਾ ਸਕਦੀ ਸਮਝ ਕਿਸੇ ਨੂੰ ਇਹ ਤੇ ਜੇ ਗੰਗੂ ਆਪ ਸਮਝਣਾ ਚਾਹੁੰਦਾ ਤਾਂ ਸਮਝ ਸਕਦਾ ਇਸ ਟੌਪਿਕ ਤੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਇਸ ਟੌਪਿਕ ਤੇ ਕੱਲ ਨੂੰ ਗੱਲ ਕਰਾਂਗਾ ਆਪਾਂ ਜਿਹੜਾ ਜੇ ਡੇਢ ਘੰਟਾ ਆਪਾਂ ਪਹਿਲਾਂ ਲਾਇਆ ਹੈ ਨਾ ਇਹ ਆਪਾਂ ਕੱਲ ਨੂੰ ਜਿਹੜਾ ਅੱਧਾ ਪੌਣਾ ਘੰਟਾ ਜਿਹੜਾ ਇਤਿਹਾਸ ਤੋਂ ਪਹਿਲਾਂ ਲਾਵਾਂਗੇ ਇਸ ਟੌਪਿਕ ਤੇ ਗੱਲ ਕਰਾਂਗੇ ਖੁੱਲ ਕੇ ਚਲੋ ਹੁਣ ਆਓ ਆਪਾਂ ਆ ਜਿਹੜੀ ਗੱਲ ਕਰਦੇ ਆ ਵੀ 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੇ ਫੈਸਲਾ ਲਿਆ ਵੀ ਹੁਣ ਤੇ ਹਾਲਾਤ ਬਹੁਤ ਬੁਰੇ ਹੋ ਗਏ ਐ ਕਈ ਛੱਡ ਕੇ ਜਾਣ ਵਾਲੇ ਵੀ ਚਲੇ ਗਏ ਇਹ ਵੀ ਆਉਂਦਾ ਹੈ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਕਹਿ ਗਏ ਜੇ ਪੁੱਤ ਕਹਿ ਸਕਦਾ ਗੁਰੂ ਰਾਮਦਾਸ ਜੀ ਦਾ ਪਿਰਥੀ ਚੰਦ ਤੇ ਫਿਰ ਉਹਨਾਂ ਦਾ ਕਹਿਣਾ ਸੁਭਾਵਿਕ ਗੱਲ ਹੈ ਕਹਿ ਹੀ ਸਕਦੇ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਜਿੰਨੀ ਕੁ ਦੁੱਖ ਝੱਲਣ ਦੀ ਕਪੈਸਿਟੀ ਹੁੰਦੀ ਹੈ ਉਨੀ ਉਹ ਝੱਲਣੀ ਜਿੰਨਾ ਜਿਹੜਾ ਭਾਰ ਚੱਕ ਸਕਦਾ ਉਨਾ ਹੀ ਚੱਕ ਸਕਦਾ ਹੈ ਸਰੀਰ ਤੇ ਵੀ ਤੁਸੀਂ ਉਨਾ ਕੁ ਭਾਰ ਚੱਕ ਸਕਦੇ ਹੋ ਜਿੰਨਾ ਕੁ ਤੁਹਾਡਾ ਸਰੀਰ ਤਕੜਾ ਹੈ ਤੇ ਦਿਮਾਗੀ ਪੱਧਰ ਵੀ ਉਨਾ ਕੀ ਭਾਰ ਚੱਕ ਸਕਦੇ ਹੋ ਜਿੰਨਾ ਕੁ ਦਿਮਾਗੀ ਪੱਧਰ ਉੱਚਾ ਹੈ ਨਹੀਂ ਤੇ ਜੇ ਐ ਪਤਾ ਲੱਗ ਗਿਆ ਵੀ ਪੁੱਤ ਮਰ ਗਿਆ ਅਟੈਕ ਹੋ ਸਕਦਾ ਪਿਓ ਸੁਣ ਕੇ ਮਰ ਜੇ ਤੇ ਕਈ ਅਰਥੀ ਨੂੰ ਮੋਢਾ ਲਾਣ ਵੇਲੇ ਕਹਿਣਗੇ ਮੈਨੂੰ ਪਰੇ ਕਰ ਦੋ ਮੈਂ ਨਹੀਂ ਵੇਖ ਸਕਦਾ ਮੈਂ ਅਰਥੀ ਨੂੰ ਮੋਢਾ ਨਹੀਂ ਲਾ ਸਕਦਾ ਮੈਨੂੰ ਪਰੇ ਕਰ ਦੋ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਲੱਕੜਾਂ ਵੀ ਆਪ ਚਿਣਦੇ ਨੇ ਨਮਾਉਂਦੇ ਵੀ ਆਪ ਨੇ ਆਪਣੇ ਪੁੱਤ ਨੂੰ ਤੇ ਚੰਡਾ ਵੀ ਆਪ ਲਾਉਂਦੇ ਨੇ ਤੇ ਬਾਕੀ ਸਾਰਿਆਂ ਨੂੰ ਚੁੱਪ ਵੀ ਕਰਾਉਂਦੇ ਨੇ ਵੀ ਜਾਣ ਵਾਲਾ ਚੱਲਿਆ ਗਿਆ ਹੁਣ ਨਾਲ ਮਰਨਾ ਕਈ ਇਹੋ ਜਿਹੇ ਵੀ ਹੁੰਦੇ ਨੇ ਕਈਆਂ ਦਾ ਤਨ ਹੈ ਜਿਹੜਾ ਉਹਨਾਂ ਦੀ ਕਪੈਸਿਟੀ ਮੁਤਾਬਕ ਭਾਰ ਚੁੱਕ ਸਕਦਾ ਹੈ ਤੇ ਦਿਮਾਗੀ ਪੱਧਰ ਵੀ ਜਿਹਦਾ ਜਿੱਦਾਂ ਸਟਰੋਂਗ ਹੋਵੇ ਉਨਾ ਹੀ ਭਾਰ ਚੁੱਕ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੋੜ ਹੈ ਦਿਮਾਗੀ ਪੱਧਰਾ ਬੋਰੀਆਂ ਜੀਆਂ ਤੇ ਚੱਕ ਚੱਕ ਕੇ ਕਈ ਦਿਖਾਉਂਦੇ ਆ ਵੀ 1 ਕੁਇੰਟਲ ਦੀ ਚੱਕ ਲਈ ਮੈਂ 1.5 ਕੁਇੰਟਲ ਚੱਕ ਲਿਆ ਮੈਂ ਪਰ ਦਿਮਾਗੀ ਪੱਧਰ ਹੈ ਨਾ ਜਿਹੜਾ ਇਹਨੂੰ ਸਟਰੋਂਗ ਕਰੋ ਇਹਦਾ ਅਭਿਆਸ ਕਰ ਇਹਨੂੰ ਸਟਰੋਂਗ ਕਰੋ ਦਿਮਾਗ ਦਾ ਪੱਧਰ ਜਿੰਨਾ ਉੱਚਾ ਹੋਏਗਾ ਉਨਾ ਹੀ ਭਾਰ ਚੱਕ ਲਓਗੇ ਤਕਲੀਫਾਂ ਉਨੀਆਂ ਹੀ ਚੱਕ ਲਓਗੇ ਉਨੀਆਂ ਮੁਸੀਬਤਾਂ ਚੱਕ ਲਓਗੇ ਮੈਂ ਕਹਿੰਦਾ ਮੌਤ ਦਾ ਭਾਰ ਵੀ ਚੱਕ ਲੇਗਾ ਜੇ ਕਿਤੇ ਅੰਦਰਲਾ ਸਟਰੋਂਗ ਹੋ ਗਿਆ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ 6 ਪੋ ਜਿਹੜਾ ਕੱਲ ਲੰਘਿਆ ਕੱਲ ਵਾਲੇ ਦਿਨ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਾਰੇ ਵਿੱਚ ਗੇੜਾ ਲਾਇਆ ਇੱਕ ਰਾਊਂਡ ਲਾਇਆ ਹੁਣ ਪਿੰਡ ਹੀ ਵਸਿਆ ਹੋਇਆ ਸੀ ਨਾ ਆਨੰਦਪੁਰ ਸਾਹਿਬ ਸਾਰੇ ਤਰ੍ਹਾਂ ਦੇ ਲੋਕ ਉੱਥੇ ਰਹਿੰਦੇ ਸੀ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਖਰੀਦੀ ਸੀ ਮੁੱਲ ਪੈਸੇ ਦੇ ਕੇ ਜਗ੍ਹਾ ਖਰੀਦੀ ਸੀ ਚੱਕ ਨਾਨਕੀ ਨਾਮ ਰੱਖਿਆ ਸੀ ਨਗਰ ਦਾ ਬਾਅਦ ਵਿੱਚ ਆਨੰਦਪੁਰ ਸਾਹਿਬ ਟਿਕਿਆ ਨਾ ਪਹਿਲਾਂ ਮਾਖੋਵਾਲ ਹੈ ਫਿਰ ਚੱਕ ਨਾਨਕੀ ਹੈ ਨਗਰ ਦਾ ਨਾਮ ਫਿਰ ਆਨੰਦਪੁਰ ਸਾਹਿਬ ਰੱਖਿਆ ਗਿਆ ਜਗ੍ਹਾ ਆਪ ਖਰੀਦੀ ਮੁੱਲ ਖਰੀਦੀ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰਕੇ ਨਹੀਂ ਬੈਠੇ ਹੁਣ ਸਾਡੇ ਆਪਣੀ ਜਗ੍ਹਾ ਖਰੀਦ ਕੇ ਅਗਲਾ ਬੈਠਾ ਕਿਵੇਂ ਹਟਾ ਲੂ ਅਗਲਾ ਕਿਵੇਂ ਘਰੋਂ ਕੱਢ ਦੂ ਸਾਨੂੰ ਪਰ ਪਹਾੜੀ ਰਾਜੇ ਦਿਮਾਗ ਖਰਾਬ ਹੋ ਗਿਆ ਸੀ ਇਹ ਸੱਚ ਸੁਣਿਆ ਨਹੀਂ ਸੀ ਜਾਂਦਾ ਚਲੋ ਉਹਨਾਂ ਵੇਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਘੇਰਾ ਪਾਈ ਰੱਖਿਆ ਗੁਰੂ ਸਾਹਿਬ ਨੇ ਸਾਰੇ ਆਨੰਦਪੁਰ ਸਾਹਿਬ ਦਾ ਗੇੜਾ ਲਾਇਆ ਤੇ ਆਨੰਦਪੁਰ ਸਾਹਿਬ ਅੱਜ ਇਦਾਂ ਲੱਗਦਾ ਵੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਵੀ ਰੋਈਆਂ ਤੇ 6 ਪੋਹ ਦੀ ਜਿਹੜੀ ਆਪਾਂ ਰਾਤ ਅੱਜ ਸੌਂ ਕੇ ਆਏ ਆ ਸਾਰੇ ਵਧੀਆ ਬਿਸਤਰਿਆਂ ਵਿੱਚ ਗਦੈਲਿਆਂ ਵਿੱਚ ਰਜਾਈਆਂ ਵਿੱਚ ਕੰਬਲਾਂ ਵਿੱਚ ਸੋਹਣਿਆਂ ਬੈੱਡਾਂ ਤੇ ਆਪਾਂ ਜਿਹੜੀ ਰਾਤ ਕੱਟੀ ਹੈ ਇਹ ਰਾਤ ਸਤਿਗੁਰੂ ਜੀ ਨੇ ਸਾਰੇ ਪਰਿਵਾਰ ਨੇ ਇਹ ਰਾਤ ਨੂੰ ਚੱਲਣ ਦਾ ਫੈਸਲਾ ਲਿਆ ਤੇ ਕੱਲਾ ਕੱਲਾ ਇਕੱਠੇ ਕਰਕੇ ਗੁਰੂ ਸਾਹਿਬ ਨੇ ਪੂਰਾ ਪਲੈਨਿੰਗ ਬਣਾਈ ਵੀ ਇਦਾਂ ਕਰਕੇ ਅੱਗੇ ਅਸੀਂ ਲੱਗਾਂਗੇ ਸਾਹਿਬਜ਼ਾਦੇ ਮੇਰੇ ਨਾਲ ਆ ਅੱਗੇ ਹੋਣਗੇ ਇਦਾਂ ਸਾਰੇ ਬੀਬੀਆਂ ਵਿਚਾਲੇ ਹੋਣਗੀਆਂ ਪਿੱਛੇ ਕੁਝ ਸਿੰਘ ਪਿੱਛੇ ਲੱਗਣਗੇ ਅਜੀਤ ਸਿੰਘ ਸਭ ਤੋਂ ਪਿੱਛੇ ਨਾਲ ਵੀ ਪਿੱਛੇ ਵੀ ਧਿਆਨ ਰੱਖਿਆ ਜਾਵੇ ਅੱਗੇ ਵੀ ਪਰਿਵਾਰ ਆਪਣਾ ਸਾਰਾ ਨਾਲ ਅਜੀਤ ਸਿੰਘ ਹੋਣਾ ਦੀਆਂ ਪੱਕੀਆਂ ਡਿਊਟੀਆਂ ਪੁੱਤਾਂ ਤੋਂ ਵੱਧ ਕੇ ਜ਼ਿੰਮੇਵਾਰੀਆਂ ਸਿੱਖਾਂ ਤੋਂ ਵੱਧ ਕੇ ਸਿੱਖਾਂ ਦੀ ਇਹਨਾਂ ਇਹਨਾਂ ਤੇ ਪਾਓ ਅੱਜ ਕੱਲ ਦੇ ਗੁਰੂ ਨਕਲੀ ਨੇ ਨਾ ਜਿਹੜੇ ਲੋਕਾਂ ਲਈ ਕਹਿਣਗੇ ਸਕੂਲ ਬਣਾਏ ਨੇ ਆਪਣੇ ਇਹਨਾਂ ਦੇ ਪੜ੍ਹਦੇ ਨੇ ਦਿੱਲੀ ਆਪਣੇ ਵਾਲੇ ਸਕੂਲ 'ਚ ਨਹੀਂ ਪੜ੍ਹਾਉਂਦੇ ਆਪਣੇ ਵਾਲਿਆਂ ਦਾ ਤੈਨੂੰ ਤਾਂ ਪਤਾ ਹੀ ਨਹੀਂ ਵੀ ਨਿਆਣੇ ਹੈ ਕਿੱਥੇ ਨੇ ਇਹਨਾਂ ਦੇ ਕਿੱਥੇ ਪੜ੍ਹਾਉਂਦੇ ਆ ਕੀ ਕਰਦੇ ਆ ਅੱਜ ਕੱਲ ਵਾਲੇ ਆਪਣੇ ਵਾਲਿਆਂ ਨੂੰ ਅੱਗੇ ਨਹੀਂ ਕਰਨਗੇ ਲੋਕਾਂ ਨੂੰ ਮਰਵਾਉਂਦੇ ਆ ਲੋਕਾਂ ਦੇ ਪੁੱਤ ਮਰਵਾਉਂਦੇ ਆ ਆਪ ਨਹੀਂ ਬਿਆਨਬਾਜ਼ੀਆਂ ਕਰਕੇ ਆਪ ਸਭ ਪਿੱਛੇ ਹਟ ਜਾਂਦੇ ਆ ਲੀਡਰ ਵੀ ਇਦਾਂ ਹੀ ਕਰਦੇ ਆ ਸਾਡੀ ਲੀਡਰਸ਼ਿਪ ਵੀ ਇਹੀ ਕਰਦੀ ਹੈ ਲੋਕਾਂ ਨੂੰ ਕਹਿੰਦੀ ਮਰੋ ਆਪ ਨਹੀਂ ਮਰਦੇ ਪਰ ਗੁਰੂ ਸਾਹਿਬ ਆਪ ਅਗਵਾਈ ਕਰਦੇ ਆ ਅੱਗੇ ਲੱਗੇ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਹੋਣੀ ਫਿਰ ਕਾਫਲਾ ਤੁਰਿਆ ਐਦਾਂ ਲੱਗਦਾ ਵੀ ਅੱਜ ਅਨੰਦਪੁਰ ਦੀਆਂ ਗਲੀਆਂ ਵੀ ਆ ਕਵਿਤਾ ਇੱਕ ਅੱਜ ਸੁਣੋ ਪਿਆਰਿਓ 5 ਕੁ ਮਿੰਟ ਹੋਰ ਲੰਘੇ ਆ 35 ਹੋਏ ਆ ਹਿੱਲ ਜੁਲ ਨਾ ਹੋਵੇ ਆਪਾਂ ਟਕਾ ਬਣਾ ਕੇ ਰੱਖਣਾ ਚੇਤਾ ਰੱਖਿਓ 4 ਵਜੇ ਆਪਾਂ ਸਮਾਪਤੀ ਕਰਾਂਗੇ ਕਈਆਂ ਨੇ ਮੱਝਾਂ ਨੂੰ ਕੱਖ ਕੁੱਖ ਪਾਉਣੇ ਹੁੰਦੇ ਆ ਡਿਊਟੀਆਂ ਕਈਆਂ ਦੀਆਂ ਸਖਤ ਨੇ ਸਾਡੇ ਲਈ ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਬਹੁਤ ਜ਼ਰੂਰੀ ਹਨ ਜ਼ਰੂਰੀ ਹੈ ਆਪਾਂ ਜ਼ਿੰਮੇਵਾਰੀਆਂ ਤੋਂ ਭੱਜਣਾ ਥੋੜਾ ਹੁਣ ਤੇ ਗੱਲ ਕਰਕੇ ਹਟੇ ਆ ਵੀ ਲਾਪਰਵਾਹੀ ਨਹੀਂ ਕਰਨੀ ਫਿਰ ਮੱਝਾਂ ਨੂੰ ਪੱਠੇ ਪਾਉਣੇ ਵੀ ਤੇ ਕੰਮਾਂ 'ਚ ਹੀ ਆਉਂਦਾ ਹੈ ਉਹਦੇ 'ਚ ਲਾਪਰਵਾਹੀ ਕਿਵੇਂ ਕਰ ਦਈਏ ਉਹ ਵੀ ਅਸੀਂ ਇੱਥੋਂ ਹੀ ਸਿੱਖਾਂਗੇ ਆਪਾਂ ਫਿਰ ਆਪਾਂ ਇੱਥੇ ਹੀ ਲਾਪਰਵਾਹੀਆਂ ਕਰਾਂਗੇ ਫਿਰ ਅਗਾਂਹ ਕੀ ਸਵਾਹ ਕਰ ਲੈਣਾ ਹੈ ਆਪਾਂ ਅੱਗੇ ਕੀ ਕਰ ਲਾਂਗੇ ਆਪਾਂ ਅੱਗੇ ਕੀ ਕਰਾਂਗੇ ਭਾਈ ਘਰ ਵਾਲੀ ਦੇ ਅਗਲਾ ਬੀਬੀ ਲੇਟ ਜ਼ਿਆਦਾ ਹੋ ਜੇ ਘਰ ਵਾਲਾ ਜਾਂਦਿਆਂ ਨੂੰ ਕਹਿੰਦੇ ਤੂੰ ਫਿਰਦੀ ਆ ਦੀਵਾਨ ਸੁਣਦੀ ਰੋਟੀ ਕੌਣ ਪਕਾਊ ਘਰ ਦਾ ਕੰਮ ਕਰ ਕਿਹਨੇ ਕਰਨਾ ਬੱਚੇ ਨਿਆਣੇ ਭੁੱਖੇ ਫਿਰਦੇ ਵੀ ਤੈਨੂੰ ਦੀਵਾਨਾਂ ਦੀ ਪਈ ਹੈ ਇਦਾਂ ਹੁੰਦਾ ਹੀ ਹੈ ਘਰਾਂ 'ਚ ਤਾਂ ਕਰਕੇ ਆਪਾਂ ਬਹੁਤਾ ਕਵੇਲਾ ਨਹੀਂ ਕਰਾਂਗੇ 4 ਕੁ ਵਜੇ ਤੱਕ ਆਪਾਂ ਸਮਾਪਤੀ ਕਰਦੇ ਹਾਂ ਪਰ ਜਿਹੜਾ ਰਹਿ ਗਿਆ ਇਤਿਹਾਸ ਕੋਈ ਨਹੀਂ ਆਪਾਂ ਕੱਲ੍ਹ ਨੂੰ ਕਰ ਲਾਂਗੇ ਪਰ ਟਕਾ ਬਣਾ ਕੇ ਰੱਖਿਓ ਇਹਦੇ ਇਦੂ ਪਹਿਲਾਂ ਕਾਲ ਨਾ ਕਰਿਓ ਇਹ ਟਕਾ ਬਣਾ ਕੇ ਰੱਖਿਓ ਹਾਂਜੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਦੱਸ ਸਾਡੇ ਪ੍ਰੀਤਮਾ ਕਿਉਂ ਮੁਖ ਤੂੰ ਛੁਪਾਇਆ ਦੱਸ ਸਾਡੇ ਪ੍ਰੀਤਮਾ ਕਿਉਂ ਮੁਖ ਤੂੰ ਛੁਪਾਇਆ ਹੋਇਆ ਕੀ ਕਸੂਰ ਹੋਇਆ ਕੀ ਕਸੂਰ ਸਾਥੋਂ ਸਜਾ ਕੇ ਸਵੇਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਜਿੰਨਾ ਗਲੀਆਂ ਚ ਰਿਹਾ ਫਤਿਹ ਸਿੰਘ ਖੇਡਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗੂ ਮੇਲਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗੂ ਮੇਲਦਾ ਚੱਲੀ ਨਹੀਂ ਉਹ ਜਾਂਦੀ ਚੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਯਾਦ ਆਵੇ ਜੋਰਾਵਰ ਅਜੀਤ ਤੇ ਜੋ ਜਾਰ ਦੀ ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ ਲੱਭਦੀ ਨਾ ਤੂੰ ਲੱਭਦੀ ਨਾ ਧੂੜ ਲੱਭਦੀ ਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਸੁਣਿਓ ਜਰਾ ਪਿਆਰਿਓ ਲੋਕੀ ਨਾ ਕਿਸੇ ਦਾ ਕੋਈ ਮਰਦਾ ਤੇ ਹੌਸਲਾ ਬੜਾ ਦਿੰਦੇ ਆ ਪਰਵਾਹ ਨਾ ਕਰ ਐ ਨਾ ਕਰ ਕਈਆਂ ਨੇ ਜਦੋਂ ਫਿਰ ਉਹ ਗੱਲ ਜਦੋਂ ਆਪਣੇ ਤੇ ਬੀਤਦੀ ਹੈ ਫਿਰ ਪਤਾ ਲੱਗਦਾ ਜੇ ਹੁਣ ਕਿਸੇ ਨੂੰ ਅੱਜ ਕੱਲ੍ਹ ਦੇ ਸਿਆਲਾਂ ਦੇ ਦਿਨਾਂ ਵਿੱਚ ਆਪਣਾ ਘਰ ਛੱਡਣਾ ਪੈ ਜੇ ਕੋਈ ਕੇਸ ਪੈ ਜੇ ਪੁਲਿਸ ਭਾਲਦੀ ਫਿਰਦੀ ਹੋਵੇ ਹੋਰ ਚੱਕਰ ਪੈ ਜੇ ਸਾਰੇ ਟੱਬਰ ਨੂੰ ਆਪਣਾ ਘਰ ਛੱਡ ਕੇ ਦਰ ਦਰ ਤੇ ਫਿਰਨਾ ਪਵੇ ਫਿਰ ਪਤਾ ਲੱਗਦਾ ਆ ਹੁਣ ਠੰਡ ਜੀ ਹੈ ਨਾ ਸਭ ਨੂੰ ਇਹ ਹੈ ਵੀ ਘਰੋ ਘਰੀ ਪਹੁੰਚੀਏ ਭਾਈ ਧੁੰਦ ਪੈਂਦੀ ਹੈ ਟਿਕਾਣੇ ਲੱਗੀਏ ਵੇਲੇ ਨਾਲ ਚੱਲੀਏ ਘਰੇ ਪਹੁੰਚੀਏ ਛੇਤੀ ਹਰ ਬੰਦਾ ਹੀ ਇਹ ਸੋਚਦਾ ਇਹੋ ਜਿਹੇ ਹਾਲਾਤਾਂ ਵਿੱਚ ਇਹੋ ਜਿਹੇ ਮੌਸਮ ਵਿੱਚ ਘਰ ਛੱਡਣਾ ਖੇਡ ਥੋੜਾ ਘਰ ਵੀ ਐਡਾ ਵੱਡਾ ਆਨੰਦਪੁਰ ਸਾਹਿਬ ਪੂਰੇ ਦਾ ਪੂਰਾ ਵਸਿਆ ਵਸਾਇਆ ਛੱਡਣਾ ਇਹ ਖੇਡ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਛੇ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ ਜਿਹੜਾ ਕੱਲ ਦਿਨ ਲੱਗਿਆ ਚੱਲਦਾ ਵਹੀਰ ਇਹ ਜਿਹੜਾ ਕਾਫਲਾ ਕੀਰਤਪੁਰ ਸਾਹਿਬ ਆਇਆ ਦੂਰੋਂ ਮੱਥਾ ਟੇਕ ਕੇ ਗੁਰੂ ਸਾਹਿਬ ਅੱਗੇ ਲੰਘ ਗਏ ਸਰਸਾ ਦੇ ਕੰਢੇ ਤੇ ਆਏ ਵਾਅਦੇ ਕੀਤੇ ਕਸਮਾਂ ਖਾਧੀਆਂ ਤੁਰਕਾਂ ਨੇ ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਤੁਹਾਨੂੰ ਕੁਝ ਨਹੀਂ ਕਵਾਂਗੇ ਵਾਅਦੇ ਇਹਨਾਂ ਨੇ ਬਹੁਤ ਕੀਤੇ ਸੀ ਸਭ ਮੁੱਕਰ ਗਏ ਕੀਤੇ ਵਾਅਦੇ ਖਾਧੀਆਂ ਕਸਮਾਂ ਭੁਲਾ ਕੇ ਸਭ ਕੁਝ ਛੱਡ ਕੇ ਇਹਨਾਂ ਨੇ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰਤਾ ਆਨੰਦਪੁਰ ਜਦੋਂ ਸਰਸਾ ਦੇ ਕੰਢੇ ਤੇ ਆਏ ਸਰਸਾ ਇੱਕ ਨਾਲਾ ਹੈ ਨਦੀ ਵੀ ਕਹਿ ਦਿੰਦੇ ਆ ਉਦਾਂ ਤੇ ਥੋੜਾ ਥੋੜਾ ਪਾਣੀ ਹੁੰਦਾ ਸਰਸਾ ਵਿੱਚ ਪਰ ਜਦੋਂ ਪਹਾੜਾਂ ਵਿੱਚ ਬਰਸਾਤ ਪੈ ਜਾਂਦੀ ਹੈ ਫਿਰ ਬਹੁਤ ਜ਼ਿਆਦਾ ਭਿਆਨਕ ਰੂਪ ਧਾਰ ਲੈਂਦਾ ਹੈ ਨਾਲਾ ਹੀ ਹੈ ਸਾਡੇ ਇੱਧਰ ਤੇ ਮੈਨੂੰ ਪਤਾ ਨਹੀਂ ਸਾਡੇ ਇਲਾਕੇ ਵਿੱਚ ਘੱਗਰ ਹੈ ਪਟਿਆਲੇ ਇਲਾਕੇ 'ਚ ਤੇ ਜੇ ਤੁਸੀਂ ਉਹ ਘੱਗਰ ਨੂੰ ਵੇਖੋਗੇ ਤੇ ਨੋਰਮਲ ਹੀ ਹੈ ਵਿੱਚੋਂ ਲੰਘ ਜਾਓ ਭਾਵੇਂ ਥੋੜਾ ਥੋੜਾ ਪਾਣੀ ਹੁੰਦਾ ਹੈ ਪਰ ਜਦੋਂ ਕਦੇ ਚੜ੍ਹ ਕੇ ਆਉਂਦਾ ਹੈ ਤੇ ਫਸਲਾਂ ਪਤਾ ਹੀ ਨਹੀਂ ਕਿੰਨੀਆਂ ਕੁ ਬਰਬਾਦ ਕਰ ਜਾਂਦਾ ਪਟਿਆਲੇ ਦੀ ਨਦੀ ਹੈ ਛੋਟੀ ਜਿਹੀ ਨਦੀ ਹੈ ਸਾਰਾ ਸਾਲ ਉਹ ਨੋਰਮਲ ਹੀ ਹੈ ਪਰ ਜਦੋਂ ਚੜ੍ਹਦੀ ਹੈ ਫਿਰ ਵੇਖੋ ਜਿਹੜਾ ਇਹ ਸਰਸਾ ਨਾਲਾ ਹੈ ਇਹ ਉਦਾਂ ਨੋਰਮਲ ਹੀ ਸੀ ਲੋਕੀ ਲੰਘਦੇ ਸੀ ਵਿੱਚੋਂ ਪਰ ਜਦੋਂ ਗੁਰੂ ਸਾਹਿਬ ਆਏ ਹੈ ਪਹਾੜਾਂ ਵਿੱਚ ਬਰਸਾਤ ਹੋ ਗਈ ਤੇ ਉੱਪਰ ਤੱਕ ਚੱਲਦਾ ਉੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਸਰਸਾ ਨੂੰ ਪਾਰ ਕਰਨਾ ਹੈ ਸਭ ਤੋਂ ਅੱਗੇ ਆਪ ਲੱਗੇ ਇੱਥੇ ਆਪ ਜੀ ਨੂੰ ਪਤਾ ਹੈ ਜਿਹੜੀ ਅੱਜ ਸਵੇਰ ਹੈ ਕਹਿੰਦੇ ਸਰਸਾ ਦੇ ਕੰਢੇ ਤੇ ਬਹਿ ਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਸਾਰਿਆਂ ਨੂੰ ਭਾਇਆ ਆਓ ਬੈਠੋ ਇੱਕ ਇਹਦਾ ਵੀ ਇੱਕ ਮਤਲਬ ਹੈ ਵੀ ਇਹੋ ਜਿਹਿਆਂ ਹਾਲਾਤਾਂ 'ਚ ਨੋਰਮਲ ਰਹਿਣਾ ਕਾਲੇ ਨਹੀਂ ਪੈਣਾ ਬਰਦਾਸ਼ਤ ਕਰਨ ਦਾ ਉੱਥੇ ਕੀਰਤਨ ਸੁੱਝਦਾ ਹੁੰਦਾ ਕਿਤੇ ਗੋਲੀਆਂ ਚੱਲਦੀਆਂ ਵਿੱਚ ਕੀਰਤਨ ਸੁੱਝਦਾ ਹੁੰਦਾ ਇੱਥੇ ਹੈ ਕਿ ਨੋਰਮਲ ਰਹਿਣਾ ਹਰ ਸਿਚੁਏਸ਼ਨ ਵਿੱਚ ਹਰ ਹਾਲਤ ਵਿੱਚ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਵਿੱਚ ਹਾਲਾਤ ਪੈਦਾ ਹੋ ਜਾਣ ਆਪਣੇ ਆਪ ਨੂੰ ਨੋਰਮਲ ਰੱਖਣਾ ਜਦੋਂ ਗੁਰੂ ਸਾਹਿਬ ਨੇ ਕਿਹਾ ਹੋਣਾ ਵੀ ਚਲੋ ਆਓ ਕਰੀਏ ਕੀਰਤਨ ਕੈਸੀ ਗੱਲ ਹੈ ਕੀਰਤਨ ਸਾਰੇ ਹੈਰਾਨ ਹੁੰਦੇ ਹੋਣ ਵੀ ਨੋਰਮਲ ਹੀ ਨੇ ਸੱਚੇ ਪਾਤਸ਼ਾਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਿੱਛੇ ਫੌਜਾਂ ਚੜ ਕੇ ਆ ਰਹੀਆਂ ਫਿਰ ਵੀ ਕਹਿੰਦੇ ਆ ਜਾਓ ਕੀਰਤਨ ਕਰੀਏ ਕੈਸੀ ਸਥਿਤੀ ਹੈ ਮਨ ਕਿੰਨਾ ਮਜ਼ਬੂਤ ਹੈ ਕਿੰਨਾ ਸੋਚ ਦਾ ਪੱਧਰ ਹੈ ਜਿਹੜਾ ਕਿੰਨਾ ਉੱਚਾ ਹੈ ਮਨੋਬਲ ਬਣਾਉਣ ਵਾਸਤੇ ਸਾਰਿਆਂ ਦਾ ਵੀ ਆ ਜਾਓ ਕਰੀਏ ਕੀਰਤਨ ਭਾਈ ਲਓ ਜੀ ਕੀਰਤਨ ਆਸਾ ਦੀ ਵਾਰ ਦਾ ਹੁੰਦਾ ਹੈ ਭੋਗ ਪੈਂਦਾ ਹੈ ਇੱਥੋਂ ਗੁਰੂ ਸਾਹਿਬ ਫਿਰ ਸਰਸਾ ਪਾਰ ਕਰਨ ਦਾ ਫੈਸਲਾ ਲੈਂਦੇ ਹੈ ਸਤਿਗੁਰੂ ਆਪ ਅੱਗੇ ਲੱਗਦੇ ਹੈ ਅਜੀਤ ਸਿੰਘ ਜੁਝਾਰ ਸਿੰਘ ਮਗਰ ਲੱਗਦੇ ਹੈ ਬਾਕੀ ਸਿੰਘ ਜਦੋਂ ਸਰਸਾ ਪਾਰ ਕਰਦੇ ਹੈ ਉੱਥੇ ਫਿਰ ਵਹਾ ਤੇਜ ਹੋਣ ਕਰਕੇ 10 ਵੜਦੇ ਹੈ 2 ਨਿਕਲਦੇ ਹੈ ਪਾਣੀ ਬਹੁਤਿਆਂ ਨੂੰ ਰੋੜ ਕੇ ਲੈ ਜਾਂਦਾ ਪਾਰ ਕਰਨਾ ਸਰਸਾ ਜ਼ਰੂਰੀ ਸੀ ਕਿਉਂਕਿ ਪਿੱਛੇ ਫੌਜ ਚੜ ਕੇ ਆ ਗਈ ਸੀ ਉੱਥੇ ਫਿਰ ਸਤਿਗੁਰ ਦਾ ਸਾਰਾ ਪਰਿਵਾਰ ਵਿਛੜਿਆ ਸਾਰੇ ਪਾਰ ਲੰਘੇ ਸਰਸੇ ਤੋਂ ਸਰਸਾ ਨਦੀ ਤੋਂ ਸਾਰੇ ਪਾਰ ਲੰਘੇ ਪਰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਛੋਟੀ ਉਮਰ ਕਰਕੇ ਪਾਣੀ ਦਾ ਵਹਾਅ ਤੇਜ ਕਰਕੇ ਲੰਘ ਨਹੀਂ ਸਕੇ ਕਈ ਨਹੀਂ ਲੰਘ ਸਕੇ ਕਈ ਵਿੱਚ ਰੁੜ ਗਏ ਕਈ ਇਹ ਪਿੱਛੇ ਰਹਿ ਗਏ ਉੱਥੇ ਹਫੜਾ ਦਫੜੀ ਪਈ ਦੇ ਵਿੱਚ ਪਿੱਛੇ ਰਹਿ ਗਏ ਬਾਕੀ ਲੰਘ ਗਏ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਇਹ ਜਿੱਧਰ ਨੂੰ ਪਾਣੀ ਜਾ ਰਿਹਾ ਸੀ ਨਾ ਸਰਸਾ ਦਾ ਪਾਰ ਨਹੀਂ ਕੀਤਾ ਸਰਸਾ ਸਰਸਾ ਜਿੱਧਰ ਨੂੰ ਪਾਣੀ ਜਾਂਦਾ ਸੀ ਉੱਧਰ ਉੱਧਰ ਨੂੰ ਤੁਰੇ ਗਏ ਕੰਢੇ ਦੇ ਨਾਲ ਨਾਲ ਤੁਰੇ ਗਏ ਸਰਸਾ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਪੈ ਜਾਂਦਾ ਇਹ ਅੱਜ ਸਵੇਰ ਦਾ ਜ਼ਿਕਰ ਹੈ ਉੱਥੋਂ ਤੁਰਦੇ ਗਏ ਸਰਸਾ ਦੇ ਕੰਢੇ ਕੰਢੇ ਜਾਂਦੇ ਜਾਂਦੇ ਅੱਗੇ ਜਾ ਕੇ ਸਰਸਾ ਨਦੀ ਜਿਹੜੀ ਹੈ ਇਹ ਸਤਲੁਜ ਦੇ ਵਿੱਚ ਪੈ ਜਾਂਦੀ ਹੈ ਸਤਲੁਜ ਦੇ ਕੰਢੇ ਤੇ ਐਦਾਂ ਦਰਿਆ ਤੇ ਤੁਰਿਆ ਜਾਂਦਿਆਂ ਅੱਗੇ ਜਾ ਕੇ ਫਿਰ ਇੱਕ ਪਿੰਡ ਆਉਂਦਾ ਹੈ ਚੱਕ ਢੇਰਾ ਉਸ ਪਿੰਡ ਦਾ ਨਾਮ ਜਿਹੜੀ ਅੱਜ ਵਾਲੀ ਰਾਤ ਹੈ ਅੱਜ ਵਾਲੀ ਰਾਤ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਐਦਾਂ ਹੀ ਪੈਦਲ ਚੱਲਦੇ ਗਏ ਹੁਣ ਦੋ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ ਜਾਂ ਬਜ਼ੁਰਗਾਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਹੈ ਜਾਂ ਬੱਚਿਆਂ ਨੂੰ ਬਚਾ ਕੇ ਰੱਖਣਾ ਪੈਂਦਾ ਮਾਤਾ ਜੀ ਦੀ ਉਮਰ 80 ਸਾਲ ਦੇ ਕਰੀਬ ਹੋਈ ਵੱਡੀ ਉਮਰ ਦੇ ਵਿੱਚ ਪੁੱਤ ਹੋਇਆ ਗੁਰੂ ਗੋਬਿੰਦ ਸਿੰਘ ਦਾ ਜਨਮ ਹੈ ਜਿਹੜਾ ਉਹ ਵੱਡੀ ਉਮਰ ਸੀ ਮਾਤਾ ਗੁਜਰ ਕੌਰ ਜੀ ਦੀ ਉਸ ਵੇਲੇ ਜਦੋਂ ਇਹਨਾਂ ਦਾ ਜਨਮ ਹੁੰਦਾ ਇਹ ਕਹਿ ਲਓ ਵੀ 45 ਸਾਲ ਦੇ ਨੇੜੇ ਕਹਿ ਲਓ ਇਦਾਂ ਕਹਿ ਲਓ ਵੀ 45 ਸਾਲ ਦੇ ਨੇੜੇ ਉਮਰ ਜਦੋਂ ਪੁੱਤ ਦਾ ਮੂੰਹ ਵੇਖਿਆ ਸੀ ਇਦਾਂ ਦਾ ਸਮਾਂ ਸੀ ਮਾਤਾ ਗੁਜਰ ਕੌਰ ਜੀ ਨੇ ਤੇ ਸਾਹਿਬਜ਼ਾਦੇ ਉਹ ਛੋਟੀਆਂ ਉਮਰਾਂ ਹੈ ਠੰਡ ਜ਼ਿਆਦਾ ਲੱਗਦੀ ਹੈ ਉੱਥੇ ਫਿਰ ਚੱਲਦੇ ਚੱਲਦੇ ਸਾਰਾ ਦਿਨ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਸਾਰਾ ਦਿਨ ਇਦਾਂ ਹੀ ਲੁਕਦਿਆਂ ਕਦੇ ਝਾੜੀ ਦੇ ਓਲੇ ਹੋ ਜਾਂਦੇ ਆ ਕਦੇ ਮਾੜਾ ਜਿਹਾ ਤੁਰ ਲੈਂਦੇ ਆ ਫਿਰ ਲੁਕ ਜਾਂਦੇ ਆ ਵੀ ਕੋਈ ਆ ਨਾ ਜਾਵੇ ਮਾੜਾ ਜਿਹਾ ਖੜਾਕ ਹੁੰਦਾ ਸਿਪਾਹੀ ਉਹ ਜਿਹੜੀ ਪਟੜੀ ਸੀ ਪਟੜੀ ਜਿਹੜਾ ਰਾਹ ਜਾਂਦਾ ਉਹਦੇ ਤੇ ਸਿਪਾਹੀ ਆ ਜਾਂਦੇ ਫਿਰ ਲੁਕ ਜਾਂਦੇ ਝਾੜੀਆਂ 'ਚ ਜਾ ਕੇ ਫਿਰ ਸਾਹਮਣੇ ਆ ਥੋੜਾ ਥੋੜਾ ਪੈਂਡਾ ਕਰਦੇ ਕਰਦੇ ਸਤਲੁਜ ਦੇ ਕੰਢੇ ਤੇ ਜਿੱਥੇ ਸਰਸਾ ਖਤਮ ਹੁੰਦਾ ਹੈ ਉੱਥੇ ਪਿੰਡ ਹੈ ਚੱਕ ਢੇਰਾ ਉਸ ਪਿੰਡ ਦੇ ਵਿੱਚ ਇੱਕ ਹਿੰਦੂ ਉਹਦਾ ਨਾਮ ਸੀ ਤੁਮਾ ਮਾਸ਼ਕੀ ਪਰ ਜ਼ੁਲਮ ਕਰਨ ਵਾਲਿਆਂ ਨੇ ਧੱਕਾ ਕਰਨ ਵਾਲਿਆਂ ਨੇ ਉਹਨੂੰ ਜ਼ਬਰਦਸਤੀ ਹਿੰਦੂ ਤੋਂ ਮੁਸਲਮਾਨ ਬਣਾ ਲਿਆ ਪਹਿਲਾ ਨਾਮ ਹੈ ਉਹਦਾ ਕੁੰਮਾ ਮਾਸ਼ਕੀ ਬਾਅਦ ਚ ਮੁਸਲਮਾਨ ਬਣ ਗਿਆ ਫਿਰ ਬਣ ਗਿਆ ਕਰੀਮ ਬਖਸ਼ ਇਸੇ ਕਰਕੇ ਇਤਿਹਾਸ ਵਿੱਚ ਦੋਵੇਂ ਨਾਮ ਆਉਂਦੇ ਆ ਕਿਤੇ ਲਿਖਿਆ ਕੁੰਮਾ ਮਾਸ਼ਕੀ ਕਿਤੇ ਲਿਖਿਆ ਕਰੀਮ ਬਖਸ਼ ਜਿੰਨਾ ਚਿਰ ਉਹ ਹਿੰਦੂ ਸੀ ਉਹਨਾਂ ਚਿਰ ਸੀ ਕੁੰਮਾ ਮਾਸ਼ਕੀ ਜਦੋਂ ਮੁਸਲਮਾਨ ਬਣਾ ਲਿਆ ਉਦੋਂ ਬਣ ਗਿਆ ਕਰੀਮ ਬਖਸ਼ ਹੁਣ ਇਹ ਵੀ ਦੁਖੀ ਸੀ ਬਹੁਤ ਮੁਗਲਾਂ ਤੋਂ ਵੀ ਧੱਕੇ ਨਾਲ ਮੁਸਲਮਾਨ ਬਣਾਇਆ ਮੈਨੂੰ ਚਲੋ ਜੀ ਮਾਤਾ ਜੀ ਸਾਹਿਬਜ਼ਾਦੇ ਕਿੱਧਰ ਨੂੰ ਜਾਣਾ ਹੈ ਕਹਿੰਦੇ ਉਹ ਛੱਪਰੀ ਹੈ ਇੱਕ ਉੱਥੇ ਚੱਲਦੇ ਆ ਆ ਜਿਹੜੀ ਸ਼ਾਮ ਪੈਂਦੀ ਹੈ ਆ ਰਾਤ ਜਿਹੜੀ ਆ ਰਹੀ ਹੈ ਅੱਜ ਵਾਲੀ ਰਾਤ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਛੱਪਰੀ ਦੇ ਅੱਗੇ ਜਾ ਕੇ ਖੜ ਗਏ ਛੱਪਰੀ ਦੇ ਆ ਮਾਲਕਾ ਬੂਹਾ ਖੋਲ ਉਹਨੇ ਦਰਵਾਜ਼ਾ ਖੋਲਿਆ ਕਰੀਮ ਬਖਸ਼ ਨੇ। ਹਾਂਜੀ ਮਾਤਾ ਜੀ ਕਹਿਣ ਲੱਗੇ ਅਸੀਂ ਰਾਤ ਕੱਟਣੀ ਹੈ। ਕਹਿੰਦਾ ਕੌਣ ਹੋ ਤੁਸੀਂ? ਮਾਤਾ ਜੀ ਪੁੱਛਦੇ ਆ ਵੀ ਭਾਈ ਤੂੰ ਕਦੇ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਿਆ? ਕਹਿੰਦਾ ਜੀ ਮੈਂ ਮਲਾ ਸਤਲੁਜ ਪਾਰ ਕਰਾਉਣਾ ਲੋਕਾਂ ਨੂੰ। ਉਦੋਂ ਪੁੱਲ ਤੇ ਇਦਾਂ ਹੁੰਦੇ ਨਹੀਂ ਸੀ। ਸਤਲੁਜ ਮੈਂ ਪਾਰ ਕਰਾਉਣਾ, ਮੇਰੀ ਬੇੜੀ ਇੱਥੇ ਵਿੱਚ ਪਾਈ ਹੋਈ ਹੈ, ਇਹਦੇ ਨਾਲ ਮੇਰਾ ਗੁਜ਼ਾਰਾ ਚੱਲਦਾ, ਇਕੱਲਾ ਰਹਿਣਾ ਮੈਂ। ਤੇ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ, ਕਈ ਸਿੱਖ ਸੰਗਤ ਮੇਰੀ ਬੇੜੀ ਵਿੱਚ ਬਹਿ ਕੇ ਜਾਂਦੇ ਆ, ਸ਼ਰਧਾਲੂ ਉਹਨਾਂ ਦੇ। ਪਾਰ ਕਰਦਾ ਰਹਿਣਾ, ਉਹਨਾਂ ਬਾਰੇ ਸੁਣਿਆ ਬਹੁਤ ਹੈ, ਮੈਂ ਦਰਸ਼ਨ ਨਹੀਂ ਕੀਤੇ। ਮੇਰੇ ਮਨ ਵਿੱਚ ਵੀ ਰੀਝ ਹੈ ਵੀ ਮੈਂ ਕਦੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾਂ। ਉਸ ਵੇਲੇ ਫਿਰ ਮਾਤਾ ਜੀ ਨੇ ਦੱਸਿਆ, ਕਹਿੰਦੇ ਭਾਈ ਮੈਂ ਉਹਨਾਂ ਦੀ ਮਾਂ ਤੇ ਆਹ ਜਿਹੜੇ ਮੇਰੇ ਨਾਲ ਤੈਨੂੰ ਬੱਚੇ ਦਿਸਦੇ ਆ ਇਹ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਆ, ਮੇਰੇ ਇਹ ਪੋਤੇ ਆ, ਉਹਨਾਂ ਦੇ ਪੋਤੇ। ਏਦਾਂ ਕਹਿੰਦੇ ਉਸ ਵੇਲੇ ਮੱਥਾ ਟੇਕਿਆ, ਸਤਿਕਾਰ ਕੀਤਾ, ਰੋਣ ਲੱਗ ਪਿਆ ਵੇਖ ਕੇ, ਕਹਿੰਦਾ ਆਹ ਕੀ ਹਾਲ? ਕਹਿੰਦੇ ਏਦਾਂ ਸਭ ਵਾਅਦੇ ਕਸਮਾਂ ਤੋੜ ਕੇ ਸਾਡਾ ਪਿੱਛਾ ਲੱਗ ਪਏ ਕਰਦੇ, ਭਲਾਤੇ ਵਾਅਦੇ ਵਾਅਦੇ ਸਾਰੇ। ਇਹ ਕਰੀਮ ਬਖਸ਼ ਵੀ ਮਾਰਿਆ ਹੋਇਆ ਦੁੱਖਾਂ ਦਾ, ਇਹ ਵੀ ਬੜਾ ਪਰੇਸ਼ਾਨ ਸੀ ਵੀ ਹਿੰਦੂ ਤੋਂ ਇਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਸੀ। ਕਹਿੰਦਾ ਜੀ ਮੈਂ ਗਰੀਬ ਬੰਦਾ, ਮੇਰੇ ਕੋਲ ਆ ਛੱਪਰੀ ਹੈ, ਅੱਜ ਰਹੋ, 10 ਦਿਨ ਰਹੋ, ਜਿੰਨਾ ਚਿਰ ਰਹਿਣਾ ਹੈ ਰਹੋ, ਮੈਂ ਬਾਹਰ ਪੈ ਜਾਗਾ, ਤੁਸੀਂ ਅੰਦਰ ਆਰਾਮ। ਅੱਜ ਦੀ ਜਿਹੜੀ ਰਾਤ ਆ ਰਹੀ ਹੈ ਇਹ ਰਾਤ ਸਾਹਿਬਜ਼ਾਦਿਆਂ ਨੇ ਕਰੀਮ ਬਖਸ਼ ਦੀ ਛੱਪਰੀ ਵਿੱਚ ਕੱਢੀ। ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਅੱਜ ਵਾਲੀ ਰਾਤ ਛੱਪਰੀ ਵਿੱਚ ਕੱਢੀ, ਕਰੀਮ ਬਖਸ਼ ਕੁੰਮਾ ਮਾਸ਼ਕੀ ਵੀ ਕਿਹਾ ਉਹਦੀ ਛੱਪਰੀ ਵਿੱਚ। ਰਾਤ ਨੂੰ ਇੱਕ ਲਕਸ਼ਮੀ ਬੀਬੀ ਸੀ, ਬ੍ਰਾਹਮਣ ਸੀ ਉਹ ਬੀਬੀ, ਉਹਦੇ ਘਰ ਜਾ ਕੇ ਪ੍ਰਸ਼ਾਦੇ ਪਕਵਾ ਕੇ ਲਿਆਇਆ ਸੀ, ਸੁੱਕੇ ਪ੍ਰਸ਼ਾਦੇ ਜਿੱਦਾਂ ਦੇ ਵੀ ਸੀ ਉਹ 5-7 ਪ੍ਰਸ਼ਾਦੇ ਲਿਆਇਆ। ਅੱਜ ਦੀ ਰਾਤ ਸਾਹਿਬਜ਼ਾਦਿਆਂ ਨੂੰ ਉਹ ਰੋਟੀ ਖਾਣ ਨੂੰ ਮਿਲੀ, ਮਾਤਾ ਗੁਜਰ ਕੌਰ ਨੇ ਉਹ ਪ੍ਰਸ਼ਾਦਾ ਛਕਿਆ, ਮਾਤਾ ਜੀ ਨੇ ਛੱਪਰੀ 'ਚ ਆਰਾਮ ਕੀਤਾ ਤੇ ਇਹ ਕੁੰਮਾ ਮਾਸ਼ਕੀ ਸਾਰੀ ਰਾਤ ਬਾਹਰ ਪਿਆ ਰਿਹਾ ਤੇ ਸਮੇਂ ਦੀਆਂ ਸਰਕਾਰਾਂ ਨੂੰ ਲਾਂਤਾਂ ਪਾਉਂਦਾ ਰਿਹਾ। ਇਹ ਅੱਜ ਦੀ ਰਾਤ ਹੈ ਜਿਹੜੀ ਉੱਥੇ ਕੱਢੀ। ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਸਰਸਾ ਪਾਰ ਕਰ ਗਏ ਸੀ। ਸੱਚੇ ਪਾਤਸ਼ਾਹ ਚੱਲਦੇ ਚੱਲਦੇ ਕੋਟਲਾ ਪਿੰਡ ਵਿੱਚ ਗਏ, ਨਿਹੰਗ ਖਾਂ ਮਹਾਰਾਜ ਦਾ ਸੇਵਾਦਾਰ ਸੀ, ਉੱਥੇ ਹੈ ਮੁਸਲਮਾਨ ਹੈ। ਗੁਰੂ ਸਾਹਿਬ ਨੇ ਜਦੋਂ ਦਰਵਾਜ਼ਾ ਖੜਕਾਇਆ ਜਾ ਕੇ ਰੋਪੜ ਦੇ ਕੋਲ ਇੱਕ ਝੜਪ ਹੋਈ, ਸਿੰਘਾਂ ਦੀ ਝੜਪ ਮੁਗਲਾਂ ਨਾਲ ਹੋਈ ਹੈ, ਇੱਕ ਟੁਕੜੀ ਫੌਜ ਦੀ ਮਿਲੀ, ਉਹਦੇ ਵਿੱਚ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਇਆ। ਭਾਈ ਬਚਿੱਤਰ ਸਿੰਘ ਕੌਣ ਹੈ? ਜਿਹਨੇ ਹਾਥੀ ਦਾ ਮੁਕਾਬਲਾ ਕੀਤਾ ਨਾਗਨੀ ਦੇ ਨਾਲ, ਉਹ ਭਾਈ ਬਚਿੱਤਰ ਸਿੰਘ ਹੈ, ਹਾਥੀ ਦਾ ਮੁਕਾਬਲਾ ਜਿਹਨੇ ਨਾਗਨੀ ਨਾਲ ਕੀਤਾ। ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਸੀ। ਗੁਰੂ ਸਾਹਿਬ ਫਿਰ ਉੱਥੋਂ ਰੋਪੜ ਦੇ ਇਲਾਕੇ 'ਚ ਜਦੋਂ ਝੜਪ ਹੋਈ ਹੈ ਫਿਰ ਨਿਹੰਗ ਖਾਂ ਦੀ ਹਵੇਲੀ 'ਚ ਆਏ ਹੈ। ਚੇਤਾ ਰੱਖਿਓ ਹਵੇਲੀ ਦੇ ਵਿੱਚ 6ਵੇਂ ਪਾਤਸ਼ਾਹ ਦੇ ਵੀ ਚਰਨ ਪਏ ਹੈ, 7ਵਿਆਂ ਦੇ ਵੀ ਪਏ ਹੈ, 9ਵਿਆਂ ਦੇ ਵੀ ਪਏ ਹੈ ਇਹਦੀ ਹਵੇਲੀ 'ਚ। ਇਹਦੇ ਦਾਦੇ ਪੜਦਾਦੇ ਪਿਆਰ ਰੱਖਣ ਵਾਲੇ ਸੀ। ਗੁਰੂ ਗੋਬਿੰਦ ਸਿੰਘ ਵੀ ਪਹਿਲਾਂ ਆਏ ਹੈ 3 ਵਾਰ ਇਹਦੀ ਹਵੇਲੀ 'ਚ, 4ਥੀ ਵਾਰੀ ਐਤਕੀ ਆਏ। ਜਦੋਂ ਦਰਵਾਜ਼ਾ ਖੜਕਾਇਆ ਕਹਿੰਦਾ ਧੰਨ ਭਾਗ ਜੀ ਆਇਆਂ ਨੂੰ। ਗੁਰੂ ਸਾਹਿਬ ਕਹਿੰਦੇ ਨਿਹੰਗ ਖਾਂ ਅੱਗੇ ਆਉਂਦੇ ਸੀ ਤੇ ਮੁਸ਼ਕਲ ਨਹੀਂ ਸੀ, ਆਈਦਾ ਸੀ ਤਾਂ ਚਲੇ ਜਾਈਦਾ ਸੀ, ਪਰ ਐਦਕੀ ਮਗਰ ਫੌਜਾਂ ਪਈਆਂ ਹੋਈਆਂ, ਹੋ ਸਕਦਾ ਤੈਨੂੰ ਮਹਿੰਗਾ ਪੈ ਜੇ ਸਾਨੂੰ ਘਰੇ ਵਾੜਨਾ, ਤੈਨੂੰ ਘਰੇ ਵਾੜਨਾ ਹੋ ਸਕਦਾ ਮਹਿੰਗਾ ਪੈ ਜੇ, ਜੇ ਭਾਰ ਚੱਕ ਸਕਦਾ ਤਾਂ ਕਹੀਂ, ਭਾਰ ਚੱਕ ਸਕਦਾ। ਹੁਣ ਅੰਦਰੋਂ ਸਟਰੋਂਗ ਸੀ, ਸਮਝ ਦਾ ਪੱਧਰ ਵਧੀਆ ਸੀ। ਕਹਿੰਦਾ ਆਜੋ ਜੀ, ਹੁਣ ਤੇ ਮੌਤ ਵੀ ਆ ਜੇ ਜੀ ਆਇਆਂ ਨੂੰ ਕੋਈ ਪਰਵਾਹ ਨਹੀਂ, ਤੁਸੀਂ ਆਓ ਅੰਦਰ, ਅਸੀਂ ਸੇਵਾ ਕਰਨੀ ਹੈ ਤੁਹਾਡੀ, ਅਸੀਂ ਨਹੀਂ ਪਰਵਾਹ ਕਰਦੇ, ਅਸੀਂ ਤੁਹਾਡੇ ਨਾਲ ਖੜੇ ਹਾਂ। ਸੁੱਖ ਵਿੱਚ ਵੀ ਖੜੇ ਸੀ ਤੇ ਦੁੱਖ ਵਿੱਚ ਵੀ ਖੜੇ ਹੈ, ਕੀ ਹੈ ਮੁਸਲਮਾਨ ਸਾਰੇ ਥੋੜਾ ਮਾੜੇ ਆ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਇਹ ਤੇ ਪਤਾ ਨਹੀਂ ਕਿਹਦੇ ਤੇ ਕਿਹਦਾ ਪੱਧਰ ਕਿੱਦਾਂ ਦਾ ਸੋਚਦਾ। ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਫਲਾਣਾ ਫਲਾਣਾ ਫਲਾਣੀ ਕੌਮ ਬਹੁਤ ਚੰਗੀ ਹੈ ਫਲਾਣੀ ਮਾੜੀ ਹੈ ਨਾ ਜਾਂ ਜੇ ਕੋਈ ਦਲੇਰ ਇਦਾਂ ਨਹੀਂ ਵੀ ਸਾਡੇ 'ਚ ਹੀ ਦਲੇਰ ਜ਼ਿਆਦਾ ਨੇ ਨਾ ਨਾ ਸਾਡੇ 'ਚ ਚੂਹੇ ਵਾਲਾ ਮਾਈਂਡ ਵੀ ਬਥੇਰਿਆਂ ਦਾ ਹੋਣਾ ਬਥੇਰੇ ਚੂਹਿਆਂ ਦੀ ਬਿਰਤੀ ਦੇ ਵੀ ਹੈਗੇ ਕੁਛ ਦਲੇਰ ਹੁੰਦੇ ਆ ਕੁਛ ਇਹ ਸਾਰਿਆਂ ਦੇ ਵਿੱਚ ਹੁੰਦੇ ਆ ਸੁਣੋ ਉੱਥੇ ਫਿਰ ਗੁਰੂ ਸਾਹਿਬ ਨੇ ਕੁਝ ਜਲ ਪਾਣੀ ਛਕਿਆ ਇਹਨੇ ਨੂੰ ਬਾਬਾ ਅਜੀਤ ਸਿੰਘ ਜੀ ਲੈ ਕੇ ਆ ਗਏ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਉੱਥੇ ਫਿਰ ਗੁਰੂ ਸਾਹਿਬ ਨੇ ਨਿਹੰਗ ਖਾਂ ਆ ਬਚਿੱਤਰ ਸਿੰਘ ਨੂੰ ਸਾਂਭ ਲਈ ਭਾਈ ਜ਼ਿਆਦਾ ਫੱਟ ਲੱਗੇ ਆ ਪਤਾ ਨਹੀਂ ਬਚਦਾ ਕਿ ਨਹੀਂ ਬਚਦਾ ਪਰ ਤੂੰ ਧਿਆਨ ਰੱਖੀ ਇਹਦਾ ਬਚਿੱਤਰ ਸਿੰਘ ਨੂੰ ਮਿਲ ਕੇ ਬੇਹੋਸ਼ ਹੈ ਬਚਿੱਤਰ ਸਿੰਘ ਨੂੰ ਨਹੀਂ ਪਤਾ ਲੱਗਿਆ ਐਦਾਂ ਹੀ ਗੁਰੂ ਸਾਹਿਬ ਫਿਰ ਨਿਹੰਗ ਖਾਂ ਦੇ ਘਰੋਂ ਅੱਗੇ ਨਿਕਲ ਗਏ ਬਚਿੱਤਰ ਸਿੰਘ ਨੇ ਉਹਦੇ ਘਰੇ ਸਰੀਰ ਛੱਡਿਆ ਘੇਰਾ ਵੀ ਪਿਆ ਉਹਦੇ ਘਰ ਨੂੰ ਬਚਿੱਤਰ ਸਿੰਘ ਚੜ੍ਹਾਈ ਕਰ ਗਿਆ ਸੀ ਬਚਿੱਤਰ ਸਿੰਘ ਦਾ ਅੰਤਮ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਦੀ ਹਵੇਲੀ ਵਿੱਚ ਕੀਤਾ ਇੱਥੋਂ ਫਿਰ ਗੁਰੂ ਸਾਹਿਬ ਚੱਲਦੇ ਚੱਲਦੇ ਚਮਕੌਰ ਦੇ ਬਾਗ ਵਿੱਚ ਪਹੁੰਚੇ ਬਾਗ ਦੇ ਵਿੱਚ ਅੱਜ ਦੀ ਜਿਹੜੀ ਰਾਤ ਹੈ ਸ਼ਾਮ ਨੂੰ ਬਾਗ 'ਚ ਪਹੁੰਚ ਗਏ ਹੈ ਰਾਤ ਵੇਲੇ ਫਿਰ ਬੁੱਧੀ ਚੰਦ ਜਿਹੜਾ ਹਵੇਲੀ ਦਾ ਮਾਲਕ ਹੈ ਇਹ ਕੱਚੀ ਗੜੀ ਹੈ ਪੱਕੀ ਗੜੀ ਨਹੀਂ ਕੱਚੀ ਗੜੀ ਕੱਚੀਆਂ ਇੱਟਾਂ ਦੀ ਬਣੀ ਹੋਈ ਹੈ ਪੱਕੀਆਂ ਇੱਟਾਂ ਦੀ ਉਹ ਕੱਚੀ ਗੜੀ ਜਿਹੜੀ ਸੀ ਉਹਦਾ ਮਾਲਕ ਹੈ ਜਿਹੜਾ ਉਹਦੇ 'ਚ ਰਹਿਣ ਵਾਲਾ ਉਹਦਾ ਨਾਂ ਹੈ ਬੁੱਧੀ ਚੰਦ ਦੋ ਭਰਾ ਹੈ ਉਹਨਾਂ ਨੂੰ ਸਿੱਖਾਂ ਨੇ ਜਾ ਕੇ ਸਿੰਘਾਂ ਨੇ ਦੱਸਿਆ ਉਹ ਆਏ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਜੀ ਬਾਗ ਵਿੱਚ ਨਹੀਂ ਠੰਡ ਦਾ ਸਮਾਂ ਸਾਡੀ ਹਵੇਲੀ 'ਚ ਚੱਲੋ ਗੁਰੂ ਸਾਹਿਬ ਕਹਿਣ ਲੱਗੇ ਵੀ ਚੱਲੇ ਤੇ ਜਾਵਾਂਗੇ ਪਰ ਬਹੁਤ ਨੁਕਸਾਨ ਹੋ ਸਕਦਾ ਹੈ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਹਵੇਲੀ ਖਾਲੀ ਕਰ ਜਾਂਦੇ ਹਾਂ ਸਾਡਾ ਟੱਬਰ ਲੈ ਕੇ ਬੱਚੇ ਲੈ ਕੇ ਅਸੀਂ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਹਾਂ ਆਹ ਹਵੇਲੀ ਜਿਹੜੀ ਹੈ ਇਹ ਅੱਜ ਤੋਂ ਤੁਹਾਡੀ ਹੈ ਉਹ ਵੇਖੋ ਐਸੀ ਹਵੇਲੀ ਦਿੱਤੀ ਉਹ ਅੱਜ ਤੱਕ ਹੀ ਖਾਲਸੇ ਕੋਲ ਹੈ ਉਹ ਜਿਹੜੀ ਜਗ੍ਹਾ ਸੀ ਹਾਲਾਂਕਿ ਹੁਣ ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਢਾਹ ਦਿੱਤਾ ਵੀ ਸੇਵਾ ਸੇਵਾ ਕਰਦਿਆਂ ਨੇ ਇਹਨਾਂ ਨੇ ਸਾਰੀ ਹਵੇਲੀ ਖਤਮ ਕਰ ਦਿੱਤੀ ਚਾਹੀਦਾ ਤੇ ਸੀ ਸ਼ੀਸ਼ੇ 'ਚ ਜੜ ਕੇ ਰੱਖੀਆਂ ਹੁੰਦੀਆਂ ਇਦਾਂ ਦੀਆਂ ਚੀਜ਼ਾਂ ਉਹਨੂੰ ਜਿਵੇਂ ਮਰਜ਼ੀ ਆਪਾਂ ਸੰਭਾਲ ਕਰਦੇ ਪਰ ਸੰਗ ਮਰਮਰ ਦੇ ਨਾਲ ਪੱਥਰ ਲਾਉਣ ਦੇ ਨਾਂ ਤੇ ਵੀ ਸੇਵਾ ਕਰਦੇ ਆ ਸੇਕਾਰ ਸੇਵਾ ਕਾਹਦੀ ਮਾਰ ਸੇਵਾ ਕਹੀ ਤੇ ਬਹੁਤੀ ਤੇ ਮਾਰ ਸੇਵਾ ਕਰਦੇ ਆ ਜਿੰਨੀਆਂ ਪੁਰਾਣੀਆਂ ਨਿਸ਼ਾਨੀਆਂ ਸਭ ਖਤਮ ਕਰਤੀਆਂ ਧਾਤੂ ਉਹ ਗੜੀ ਖਤਮ ਕਰਤੀ ਇਹਨਾਂ ਤੇ ਉਹ ਕੱਚੀ ਗੜੀ ਸੀ ਜਿੱਥੇ ਗੁਰੂ ਸਾਹਿਬ ਨੇ ਅੱਜ ਵਾਲੀ ਰਾਤ ਕੱਟੀ ਹੈ ਇਹ ਵੀ ਚੇਤਾ ਰੱਖਿਓ ਜਿਹੜੀ ਅੱਜ ਵਾਲੀ ਰਾਤ ਹੈ ਇਸੇ ਰਾਤ ਗੁਰੂ ਸਾਹਿਬ ਨੇ ਜਾਗ ਕੇ ਸਿੰਘਾਂ ਲਈ ਆਪ ਪਹਿਰਾ ਦਿੱਤਾ ਸੀ ਹਾਲਾਤ ਦੱਸਦੇ ਸੀ ਵੀ ਘੇਰਾ ਪੈ ਜਾਣਾ ਹਾਲਾਤ ਦੱਸਦੇ ਸੀ ਵੀ ਕੱਲ ਆ ਜਿਹੜੇ ਮੇਰੇ ਨਾਲ 40 ਆਏ ਐ ਮੈਨੂੰ ਨਹੀਂ ਲੱਗਦਾ ਇਹਨਾਂ ਚੋਂ 4 ਵੀ ਬਚਣਗੇ ਲੱਗਦਾ ਸੀ ਕਿਉਂਕਿ ਜਿਹੜੇ ਹਿਸਾਬ ਨਾਲ ਫੌਜਾਂ ਪਿੱਛਾ ਕਰਦੀਆਂ ਸੀ ਦਿਸ ਰਿਹਾ ਸੀ ਵੀ ਕੱਲ ਐਦਾਂ ਦੇ ਭਾਣੇ ਵਰਤਨੇ ਐ ਤੇ ਕਹਿੰਦੇ ਐ ਗੁਰੂ ਸਾਹਿਬ ਨੇ ਆਪ ਸਿੰਘਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਮੈਂ ਪਹਿਰਾ ਦਊਂ ਸਾਰੀ ਰਾਤ ਗੁਰੂ ਸਾਹਿਬ ਆਪ ਜਾਗਦੇ ਰਹੇ ਕਈਆਂ ਸਿੰਘਾਂ ਦੀਆਂ ਕਹਿੰਦੇ ਲੱਤਾਂ ਵੀ ਘੁੱਟੀਆਂ ਕਈਆਂ ਦੇ ਕੱਪੜਾ ਠੀਕ ਕੀਤਾ ਜਿੱਦਾਂ ਦੇ ਬਸਤਰ ਕੋਲ ਸੀ ਆਪਣੇ ਸਾਹਿਬਜ਼ਾਦਿਆਂ ਦੇ ਕੋਲ ਵੀ ਗੁਰੂ ਸਾਹਿਬ ਆ ਕੇ ਬੈਠੇ ਸਾਹਮਣੇ ਬਲ ਦੀ ਮਸ਼ਾਲ ਦੀ ਰੋਸ਼ਨੀ ਸਾਹਿਬਜ਼ਾਦਿਆਂ ਦੇ ਚਿਹਰਿਆਂ ਤੇ ਪੈਂਦੀ ਰਹੀ ਕਹਿੰਦੇ ਗੁਰੂ ਸਾਹਿਬ ਕੋਲ ਬਹਿ ਕੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ ਐਦਾਂ ਆਪਣੇ ਲਾਲਾਂ ਨੂੰ ਤੱਕਦੇ ਰਹੇ ਵੀ ਅੱਜ ਇਹ ਮੇਰੇ ਕੋਲ ਹੈ ਕੱਲ ਨੂੰ ਇਹਨਾਂ ਨੇ ਮੇਰੇ ਕੋਲ ਨਹੀਂ ਹੋਣਾ ਇਹ ਸਤਪੋਹ ਦੀ ਰਾਤ ਅੱਜ ਜਿਹੜੀ ਆ ਰਹੀ ਹੈ ਇਹ ਮਹਾਰਾਜ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਕੱਟੀ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਅੱਜ ਵਾਲੀ ਰਾਤ ਚਮਕੌਰ ਦੀ ਗੜੀ ਵਿੱਚ ਸਨ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਅੱਜ ਵਾਲੀ ਰਾਤ ਕੁੰਮਾ ਮਾਸ਼ਕੀ ਦੀ ਛੱਪੜੀ ਵਿੱਚ ਸਨ ਇਹ ਅੱਜ ਜਿਹੜੀ ਰਾਤ ਆ ਰਹੀ ਹੈ ਬਾਕੀ ਕੱਲ ਨੂੰ ਜਿੱਦਾਂ ਵਾਪਰਦਾ ਆਪਾਂ ਕੱਲ ਥੋੜਾ ਜਿਹਾ ਇਤਿਹਾਸ ਨਾਲ ਨਾਲ ਸਾਂਝਾ ਕਰ ਲਾਂਗੇ ਤੇ ਆਪ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਆਪਾਂ ਲੇਟ ਤੇ ਨਹੀਂ ਕਰ ਸਕਾਂਗੇ ਪਰ ਕੋਸ਼ਿਸ਼ ਕਰੀਏ ਜੇ 15-20 ਮਿੰਟ ਹੋਰ ਪਹਿਲਾਂ ਸ਼ੁਰੂ ਕਰ ਲਈਏ ਅੱਜ ਮੈਂ 2 ਵਜੇ ਤੋਂ ਪਹਿਲਾਂ ਆ ਗਿਆ ਸੀ ਕੱਲ ਨੂੰ ਮੈਂ ਕੋਸ਼ਿਸ਼ ਕਰਾਂਗਾ ਵੀ ਇਦੋਂ ਵੀ ਮੈਂ 15-20 ਮਿੰਟ ਪਹਿਲਾਂ ਆ ਸਕਾਂ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਵੇਲੇ ਨਾਲ ਕੱਲ ਨੂੰ ਆਉਣ ਦੀ ਖੇਚਲ ਕਰਿਓ ਗੁਰੂ ਸਾਹਿਬ ਜੀ ਦਾ ਇਤਿਹਾਸ ਵੀ ਨਾਲ ਨਾਲ ਸੁਣਨਾ ਪਰ ਜਿਹੜੀਆਂ ਗੱਲਾਂ ਮੈਂ ਪਹਿਲਾਂ ਕੀਤੀਆਂ ਬੇਨਤੀ ਕੀਤੀ ਹੈ ਵੀ ਭਾਰ ਚੱਕ ਸਕੀਏ ਜੇ ਇਹ ਸਟਰੋਂਗ ਹੋਵੇਗਾ ਸਮਝ ਦਾ ਪੱਧਰ ਉੱਚਾ ਕਰਨਾ ਆ ਗੱਲ ਭੁੱਲਿਓ ਨਾ, ਫਾਰਮੂਲਾ ਹਰੇਕ ਜਗ੍ਹਾ ਤੇ ਲੱਗਣਾ ਹੈ। ਕਿਹੜਾ? ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ? ਬੋਲੋ ਜੀ। ਉਹ ਜਿਨ੍ਹਾਂ ਦਾ ਇਤਿਹਾਸ ਪੜ੍ਹਦੇ ਹੋ, ਗਿਆਨ ਲੈਣ ਵਾਲੇ ਸੀ, ਵੇਖਣ ਵਾਲੇ ਥੋੜਾ ਸੀ। ਗਿਆਨ ਲੈਣ ਵਾਲੇ ਸੀ ਉਹ ਸਾਰੇ। ਜਿੰਨਾ ਚਿਰ ਵੇਖਣ ਦਾ ਵਿਸ਼ਾ ਗੁਰੂ ਨੂੰ ਰੱਖੋਗੇ ਉਹਨਾਂ ਚਿਰ ਨਹੀਂ। ਗੁਰੂ ਗਿਆਨ ਹੈ ਤੇ ਗਿਆਨ ਲੈਣ ਦਾ ਵਿਸ਼ਾ ਵੇਖਣ ਦਾ ਨਹੀਂ। ਤੇ ਗਿਆਨ ਲਈਏ, ਅਕਲ ਲਈਏ, ਸਮਝ ਲਈਏ। ਸਮਝ ਦਾ ਪੱਧਰ ਸਾਡਾ ਵੱਡਾ ਹੋਵੇ, ਦਿਮਾਗ ਥੋੜਾ ਜਿਹਾ ਖੁੱਲੇ, ਮਾਈਂਡ ਡਿਵੈਲਪ ਹੋਵੇ। ਵੱਡੇ ਵੱਡੇ ਦੁੱਖ ਛੋਟੇ ਲੱਗਣ ਕਦੋਂ? ਜਦੋਂ ਆਪ ਵੱਡੇ ਬਣ ਗਏ। ਆਪ ਵੱਡੇ ਹੋਣ ਦਾ ਮਤਲਬ ਅਮੀਰ ਹੋਣਾ ਨਹੀਂ, ਆਪ ਵੱਡੇ ਹੋਣ ਦਾ ਮਤਲਬ ਹੈ ਵੀ ਸਮਝ ਦਾ ਪੱਧਰ ਸਾਡਾ ਵੱਡਾ ਹੋਵੇ। ਆਓ ਕੱਲ ਤੇ ਪਰਸੋਂ ਦੋਵੇਂ ਦਿਨ ਹਾਜ਼ਰੀਆਂ ਭਰਾਂਗੇ। ਬੇਨਤੀ ਕਰਾਂਗਾ, ਗੁਰੂ ਜੀ ਜਾਂਦੇ ਨੇ, ਆਪਾਂ ਮਗਰ ਮਗਰ ਚੱਲਦੇ। ਸਾਰੀ ਸੰਗਤ ਨੂੰ ਬੇਨਤੀ ਹੈ, ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਜਾਣਾ, ਬਾਅਦ ਚ ਆਪਾਂ ਚੱਲ ਲਾ ਪਾਉਂਦੇ ਹਾਂ। ਪੰਜ ਸੱਤ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰਿਆਂ ਨੇ ਘਰੋ ਘਰੀ ਚੱਲ ਲਾ ਪਾਉਣਾ ਹੈ। ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਮੇਰਾ ਖਿਆਲ ਇਹ ਪਹਿਲਾ ਪਿੰਡ ਇਦਾਂ ਦਾ ਹੋਏਗਾ ਜਿੱਥੇ ਲਗਾਤਾਰ ਤੀਜੀ ਵਾਰ ਦੀਵਾਨ ਪਿਛਲੇ ਸਾਲ ਵੀ ਲਾਏ ਸੀ, ਉਦੋਂ ਪਿਛਲੇ ਸਾਲ ਵੀ ਲਾਏ ਸੀ, ਐਤਕੀ ਫਿਰ ਆਪਾਂ ਪ੍ਰੋਗਰਾਮ ਦਿੱਤਾ ਹੈ। ਸੋ ਤੁਹਾਡਾ ਪ੍ਰੇਮ ਹੈ, ਇੱਥੋਂ ਦੇ ਟਿਕ ਕੇ ਸੁਣਦੇ ਹੋ, ਬੈਠੇ ਰਹਿੰਦੇ ਹੋ, ਚਲੋ ਚੰਗਾ ਲੱਗਦਾ, ਬਹੁਤ ਪਿਆਰ ਨਾਲ ਹਾਜ਼ਰੀ ਭਰਦੇ ਹੋ। ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਟਿਕਾ ਹੁਣ ਪੰਜ ਮਿੰਟ ਆਪਾਂ ਰੱਖੋ। ਚਾਰ ਵਜੇ ਹੈ, ਮੈਂ ਤੁਹਾਨੂੰ ਕਿਹਾ ਸੀ ਚਾਰ ਵਜੇ ਆਪਾਂ ਸਮਾਪਤੀ ਕਰਾਂਗੇ। ਆਓ ਹੁਣ ਆਪਾਂ ਪੜ੍ਹੀਏ, ਗੁਰੂ ਸਤੋਤਰ ਪੜ੍ਹਦੇ ਹਾਂ ਅੱਜ, ਫਿਰ ਆਪਾਂ ਅਰਦਾਸ ਜੁੜਦੇ ਹਾਂ, ਫਿਰ ਹੁਕਮਨਾਮੇ ਸੁਣਦੇ ਹਾਂ। ਆਓ ਉਹਨਾਂ ਨੂੰ ਧੰਨ ਧੰਨ ਕਹੀਏ ਜਿਨ੍ਹਾਂ ਨੇ ਵੱਖਰੀ ਜ਼ਿੰਦਗੀ ਜਿਉ ਕੇ ਵਿਖਾਈ। ਆਮ ਲੋਕ ਤੇ ਹੈਰਾਨ ਹੋ ਜਾਂਦੇ ਵੇਖ ਵੇਖ ਕੇ, ਇਹ ਸਾਰਾ ਕੁਝ ਲਿਆ ਕਿੱਥੋਂ? ਧੰਨ ਧੰਨ ਬਣਾਇਆ ਕਿਹਨੇ? ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੇ। ਉਹ ਸਾਰੇ ਸ਼ਬਦ ਦੇ ਪੁਜਾਰੀ ਸੀ, ਗਿਆਨ ਲੈਣ ਵਾਲੇ ਸੀ, ਤਾਂ ਧੰਨ ਧੰਨ ਹੋਏ ਆ ਉਹ ਸਾਰੇ। ਧੰਨ ਧੰਨ ਕਰਨ ਨੂੰ ਜੀ ਕਰਦਾ ਵੀ ਧੰਨ ਹੀ ਧੰਨ ਨੇ, ਇੰਨੇ ਦੁੱਖ ਝੱਲ ਗਏ, ਇੰਨਾ ਸਟਰੋਂਗ ਵੀ ਕੋਈ ਹੋ ਸਕਦਾ? ਕੋਈ ਬੰਦਾ ਇੱਦਾਂ ਤਕੜਾ ਵੀ ਹੋ ਸਕਦਾ? ਇੱਦਾਂ ਦਿਮਾਗ ਵੀ ਖੁੱਲ ਸਕਦਾ ਕਿਸੇ ਦਾ? ਇਹ ਸਾਰੇ ਦੀ ਸਾਰੀ ਖੇਡ ਹੈ ਨਾ ਜਿਹੜੀ, ਇਹ ਸੱਚਾ ਗਿਆਨ ਲੈਣ ਕਰਕੇ ਹੈ। ਤੇ ਮੇਰੀ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਸਮਝ ਦਾ ਪੱਧਰ ਹੈ ਜਿਹੜਾ, ਇਹਨੂੰ ਉੱਚਾ ਚੁੱਕੀਏ। ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਆਓ ਅੱਗੇ ਆਪਣੀ ਪ੍ਰੇਮ ਭੇਟਾ ਰੱਖ ਕੇ ਮੱਥਾ ਟੇਕ ਲਓ, ਆਰਾਮ ਨਾਲ। ਖਿਆਲ ਰੱਖਿਓ, ਕਈ ਵਾਰੀ ਇਦਾਂ ਦੇ ਬੰਦੇ ਆ ਜਾਂਦੇ ਪਰਸ ਆਪਣੇ ਗਹਿਣੇ ਜਿਹੜੇ ਮੱਥਾ ਟੇਕਦੇ ਹੋ, ਭੀੜ ਇੱਥੇ ਹੋ ਜਾਂਦੀ ਹੈ, ਤੇ ਗਹਿਣੇ ਵਗੈਰਾ ਆਪਣੇ ਪਰਸ ਮੋਬਾਈਲ ਸੰਭਾਲ ਕੇ ਰੱਖਿਓ। ਗੁਰੂ ਜੀ ਜਾਂਦੇ ਆ ਜੀ, ਫੇਰ ਚੱਲਦੇ ਆ। ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਨਾਨਕ ਸਾਹਿਬ, ਧੰਨ ਹੈ ਬਾਬਾ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ। ਪੜੋ ਪੜੋ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਬਾਬਾ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਬੜੋ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਪੀਰੀ ਪੀਰੀ ਦੇ ਬਾਲ, ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਪੀਰੀ ਦੇ ਬਾਲ। ਹਰ ਰਾਏ ਸਹਿਬ ਗੁਰੂ ਸ਼੍ਰੀ ਹਰ ਰਾਏ ਸਹਿਬ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਹਿਬ ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਗਿਆਨ ਦੇ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਵਾਵ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ ਵਾਹਿਗੁਰੂ ਬੋਲ ਕਦੇ ਨਾ ਢੋ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਢੋ ਵਾਹਿਗੁਰੂ ਬੋਲ ਕਦੇ ਨਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਗਾਇਆ ਖੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਸਖਤ ਨਾਨਕ ਦੇ ਉਜੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ अविनाशी जीअन को दाता सिमरत सब मल खोई गुण निदान भगतन को बरतन बिरला पावे कोई अविनाशी जीअन को दाता सिमरत सब मल खोई गुण निधान भगतन को बरतन बिरला पावे कोई मेरे मनो जप गुर गोपाल प्रभ सोई जाकी शरण पया सुख पाइए बाहुड़ दुख ना होई रहा वड भागी साध संग प्राप्त तिन भेटत दुरमत खोई तिन की धूर नानक दास बंछे जिन हर नाम हृदय परोई वड भागी साध संग प्राप्त तिन भेटत दुरमत खोई तिन की धूर नानक दास बंछे जिन हर नाम हृदय परोई वाहे गुरु जी का खालसा वाहे गुरु जी की फतेह।